ਸਾਹਿਬ ਜੀਓ, ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ, ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ, ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰਤਾਰ। ਏਕੰਕਾਰਾ ਸਤਿਗੁਰੂ ਤਿਹਿ ਪ੍ਰਸਾਦ ਸੱਚ ਹੋਇ, ਵਾਹਿਗੁਰੂ ਜੀ ਕੀ ਫਤਿਹ, ਵਿਘਨ ਬਿਨਾਸ਼ਨ ਸੋਇ। ਵਾਹਿਗੁਰੂ ਜੀ ਕੀ ਫਤਿਹ, ਵਿਘਨ ਬਿਨਾਸ਼ਨ ਸੋ। ਵਾਹਿਗੁਰੂ ਸਾਹਿਬ ਜੀਓ, ਦੋਹਰਾ ਜਗਮਗਾਤ ਜਗ ਤਾਰਨੀ, ਜਗਤ ਬਿਖੇ ਜਿਹ ਜੋਤ, ਜੈ ਜਾਲ ਪਾ ਜੈ ਕਰੀ, ਕੀਜੈ ਸੁਮਤ ਉਦੋਤ। ਜਗਮਗਾਤ ਜਗ ਤਾਰਨੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਗੁਰੂ ਮਹਾਰਾਜ ਜੀ ਦੀ ਅਪਾਰੀ ਅਪਾਰ ਬਖਸ਼ਿਸ਼ ਰਹਿਮਤ ਦਾ ਸਦਕਾ, ਸੋਹਣਾ ਸੁੰਦਰ ਦੀਵਾਨ ਸਜ ਰਹੇ ਹੈ। ਗੁਰਬਾਣੀ ਸਰੂਪ ਸਤਿਗੁਰੂ ਦੀ ਪ੍ਰਕਾਸ਼ ਸੇਵਾ ਪ੍ਰੰਤ ਪਾਠ, ਰਾਗੀ ਸਿੰਘਾਂ ਦੀ ਸਦਸਨਾ ਰਾਹੀਂ ਕੀਰਤਨ ਹੋ ਰਿਹਾ ਸੀ। ਆਪ ਮਾਈ ਭਾਈ ਗੁਰੂ ਮਹਾਰਾਜ ਦੇ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਨਮਸਕਾਰ ਕਰਕੇ ਸੰਗਤ ਰੂਪ ਜੁੜ ਕੇ ਗੁਰਬਾਣੀ ਦਾ ਕੀਰਤਨ ਸਰਵਣ ਕਰ ਰਹੇ ਸੀ ਅਤੇ ਮਹਾਨ ਹੀ ਮਹਾਨ ਲਾਹਾ ਹਾਸਲ ਕਰ ਰਹੇ ਸੀ। ਕੀਰਤਨ ਤੋਂ ਬਾਅਦ ਕੁਝ ਸਮਾਂ ਆਪਾਂ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਪੜ੍ਹਦੇ ਸੁਣਦੇ ਹਾਂ ਅਤੇ ਲਾਹਾ ਹਾਸਲ ਕਰਦੇ ਹਾਂ। ਅੱਜ ਵੀ ਇਤਿਹਾਸ ਰਾਹੀਂ ਆ ਰਿਹਾ ਜਿਹੜਾ ਪ੍ਰਸੰਗ ਹੈ, ਸਰਵਣ ਕਰਨ ਲਈ ਸਤਿਗੁਰੂ ਦੇ ਦਰਬਾਰ ਵਿੱਚ ਹਾਜ਼ਰੀਆਂ ਭਰਦੇ ਹੋਏ ਸੰਗਤ ਰੂਪ ਵਿੱਚ ਜੁੜ ਰਹੇ ਹਾਂ। ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਅਮੀਰ ਕਾਰੋ ਪਾਤਸ਼ਾਹ ਕੋਲ ਗਏ ਇਹਨੂੰ ਸ੍ਰੇਸ਼ਟ ਮਤ ਬਖਸ਼ਣ ਵਾਸਤੇ, ਜਿਹੜਾ ਕੋਈ ਪਰਲੋਕ ਵਿੱਚ ਜਾ ਕੇ ਤਰ੍ਹਾਂ ਤਰ੍ਹਾਂ ਦਾ ਪੈਡਰ ਹੁੰਦਾ ਹੈ ਉਹ ਤੋਂ ਖਬਰਦਾਰ ਕਰਨ ਵਾਸਤੇ, ਸਾਵਧਾਨ ਕਰਨ ਵਾਸਤੇ ਆਪ ਜੀ ਨੇ ਨਿਸ਼ਚਿਤ ਨਾਮੇ ਹੇਠ ਤਲੰਗ ਰਾਗ ਦੇ ਵਿੱਚ ਆਪਣੇ ਮੁਖਾਰਬਿੰਦ ਰਾਹੀਂ ਪਾਵਨ ਬਾਣੀ ਉਚਾਰਨ ਕੀਤੀ, ਜਿਹਨੂੰ ਆਪਾਂ ਕੱਲ੍ਹ ਪੜ੍ਹਿਆ ਸੁਣਿਆ, ਨਾਲ ਉਹਦੇ ਜਿਹੜੇ ਮਿਹਨੇ ਅਰਥ ਹੈ ਉਹ ਵੀ ਪੜ੍ਹੇ ਪੜ੍ਹਾਏ ਹੈ। ਇਸ ਨਿਸ਼ਚੇਤ ਨਾਮੀ ਬਾਣੀ ਨੂੰ ਸਰਵਣ ਕਰਕੇ ਇਹ ਬਹੁਤ ਰਿਹਾ ਕੰਮ ਗਿਆ ਹੈ, ਮਹਾਰਾਜ ਦੇ ਚਰਨੀ ਲੱਗਿਆ ਹੈ। ਫਿਰ ਇਸਨੇ ਬੇਨਤੀ ਕੀਤੀ ਕਿ ਮਹਾਰਾਜ ਆਪ ਮਹਾਨ ਖੁਦਾ ਰੂਪੀ ਹੋ ਅਤੇ ਆਪ ਜੀ ਦੀ ਕਿਰਪਾ ਕਰਕੇ ਮੇਰਾ ਜਿਹੜਾ ਮਨ ਹੈ ਇਸ ਪਾਸੇ ਤੋਂ ਮੁੜ ਗਿਆ ਹੈ, ਆਪ ਹੁਣ ਇਸ ਅਸਥਾਨ 'ਤੇ ਰਹਿ ਕੇ ਸਭ ਉਪਦੇਸ਼ ਦੇ ਕੇ ਮੈਨੂੰ ਸੰਸਾਰ ਨੂੰ ਤਾਰੋ ਜੀ। ਗੁਰੂ ਮਹਾਰਾਜ ਨੇ ਜਿਸ ਤਰ੍ਹਾਂ ਇਸ ਨੂੰ ਸਭ ਸਿੱਖਿਆ ਦਾ ਇੱਕ ਵਚਨ ਕਹੇ ਅਤੇ ਜੋ ਕੁਛ ਆ ਧਨ ਪਦਾਰਥ ਤੈਨੇ ਲੁੱਟਿਆ ਪੁੱਟਿਆ ਹੈ, ਇਹ ਸਾਰਾ ਗਰੀਬਾਂ ਨੂੰ ਉਹਨਾਂ ਆਰਤੀ ਵੰਡਦੇ ਅਤੇ ਉਦੋਂ ਬਾਅਦ ਧਰਮ ਦੀ ਜਗ੍ਹਾ ਕਾਇਮ ਕਰਕੇ ਇੱਥੇ ਬੈਠ ਕੇ ਸੰਗਤ ਵਿੱਚ ਸਜ ਕੇ ਵਾਹਿਗੁਰੂ ਦੀ ਵੀ ਉਸ ਸਲਾਹਗਾਰ ਸਰਵਣ ਕਰ ਅਤੇ ਆਪ ਵੀ ਕਰ, ਇਸ ਤਰ੍ਹਾਂ ਤੇਰਾ ਉਧਾਰ ਸੁਧਾਰ ਹੋ ਜਾਏਗਾ। ਇਹਨਾਂ ਬਚਨਾਂ ਨੂੰ ਆਪ ਨੇ ਖਿੜੇ ਮੱਥੇ ਪ੍ਰਵਾਨ ਕੀਤਾ, ਇਸ ਕਰਕੇ ਇਹ ਮੁਕਤ ਦੇ ਯੋਗ ਹੋ ਗਿਆ ਸੀ। ਜਿਸ ਤਰ੍ਹਾਂ ਇਹ ਤੋਂ ਮਹਾਰਾਜ ਜ਼ਬਰਦਸਤੀ ਹੀ ਵਿਦਿਆ ਹੋ ਕੇ ਅੱਗੇ ਚਲੇ ਗਏ ਸਨ, ਜਿਸ ਤਰ੍ਹਾਂ ਆਪ ਜੀ ਫਿਰ ਇੱਥੋਂ ਅੱਗੇ ਆਪਸ ਦੇਸ਼ ਵਿੱਚ ਗਏ, ਜਿੱਥੋਂ ਦੇ ਲੋਕ ਜ਼ਿਆਦਾ ਕਾਲੇ ਰੰਗ ਵਾਲੇ ਹੈ, ਜਿਵੇਂ ਅਫਰੀਕੀ ਲੋਕ ਹੈ ਬਹੁਤ ਕਾਲੇ ਹੈ, ਅਤੇ ਇਸ ਤਰ੍ਹਾਂ ਇੱਥੋਂ ਦਾ ਜਿਹੜਾ ਰਾਜਾ ਸੀ ਉਹ ਵੀ ਇਹੋ ਜਿਹਾ ਹੀ ਸੀ। ਜੇ ਕੋਈ ਬਾਹਰੋਂ ਹਿੰਦੁਸਤਾਨ ਤੋਂ ਚਲਾ ਜਾਂਦਾ ਸੀ ਉਹਨੂੰ ਮਾਰ ਮੁਕਾਉਂਦਾ ਹੀ ਸੀ, ਖਤਮ ਹੀ ਕਰ ਦਿੰਦਾ ਸੀ। ਇੱਧਰ ਜਾ ਕੇ ਆਪ ਜੀ ਨੇ ਉੱਥੋਂ ਦੇ ਰਾਜੇ ਦਾ ਸੁਧਾਰ, ਇੱਥੇ ਆਪ ਜੀ ਨੇ ਸੰਗਤ ਪੰਗਤ ਕਾਇਮ ਕੀਤੀ, ਉਹ ਹਸਦੇਸ ਦਾ ਜਿਹੜਾ ਪ੍ਰਸੰਗ ਅੱਜ ਆ ਰਿਹਾ ਹੈ। ਜਿਵੇਂ ਵੀ ਆਉਂਦਾ ਆਪਾਂ ਮਨ ਲਾ ਕੇ ਸਰਵਣ ਕਰੀਏ ਜੀ। ਜਗ ਮਗਾਤ ਜਗ ਤਾਰਨੀ। ਕਵੀ ਸੰਤੋਖ ਸਿੰਘ ਜੀ ਜਿਹੜੇ ਕਵੀ ਲੋਕ ਹੈ ਉਹਨਾਂ ਦਾ ਇੱਕ ਸੰਕੇਤ ਬੰਨਿਆ ਹੋਇਆ, ਤਰਵਾ ਬੰਨਿਆ ਹੋਇਆ, ਜਦੋਂ ਵੀ ਉਹ ਕੋਈ ਕਵਿਤਾ ਕਰਨ ਲੱਗਣ ਤੇ ਫਿਰ ਉਹ ਜਿਹੜੀ ਕੋਈ ਕਵਿਤਾ ਦੀ ਜਾਤੀ ਸ਼ਕਤੀ ਹੈ ਉਹਦਾ ਉਹ ਚਿੰਤਨ ਕਰਦੇ ਨੇ, ਮੰਗਲ ਕਰਦੇ ਨੇ। ਜਿਵੇਂ ਹੁਣ ਵੀ ਜਿਹੜੇ ਕਵੀ ਲੋਕ ਹੈ ਜਿਹੜਾ ਕੋਈ ਕਵਿਤਾ ਉਹ ਸੰਗਤ ਵਿੱਚ ਪੜ੍ਹਨੀ ਸ਼ੁਰੂ ਕਰਦੇ, ਸੁਣਾਉਣੀ ਸ਼ੁਰੂ ਕਰਦੇ ਆ, ਪਹਿਲਾਂ ਦਸਾਂ ਪਾਤਸ਼ਾਹਾਂ ਦੀ ਮਹਿਮਾ ਦਾ ਮੰਗਲ ਕਰਦੇ ਹੈ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਯਾਦ ਕਰਕੇ ਉਸਤੀ ਕਰਕੇ ਫਿਰ ਗੁਰੂ ਗ੍ਰੰਥ ਸਾਹਿਬ ਦਾ ਨਾਂ, ਫਿਰ ਇਸੇ ਤਰ੍ਹਾਂ ਵਿੱਚ ਪੰਜੇ ਪਿਆਰਿਆਂ ਦਾ ਨਾਂ ਲੈ ਲੈਂਦੇ। ਇਸ ਤਰ੍ਹਾਂ ਹੀ ਚਾਰ ਸਾਹਿਬਜ਼ਾਦਿਆਂ ਦੀ ਮਹਿਮਾ ਕਰ ਲੈਂਦੇ ਨੇ। ਉਸ ਤੋਂ ਬਾਅਦ ਫਿਰ ਜਿਹੜੀ ਕੋਈ ਜਿਹੜੀ ਉਹ ਕਵਿਤਾ ਹੈ ਜੋ ਉਹਨਾਂ ਨੇ ਕੋਈ ਆਪ ਦੀ ਸਵੱਛ ਬੁੱਧੀ ਰਾਹੀਂ ਕਾਵਿ ਦੇ ਨਿਯਮਾਂ ਵਿੱਚ ਰਚੀ ਹੁੰਦੀ ਹੈ, ਉਸ ਦੁਆਰਾ ਜਿਹੜਾ ਇਤਿਹਾਸ ਹੈ ਉਹ ਸੁਣਾਉਣਾ ਸ਼ੁਰੂ ਕਰ ਦਿੰਦੇ ਨੇ। ਉਸ ਨਿਯਮ ਨੂੰ ਪੂਰਾ ਕਰਦਿਆਂ ਹੋਇਆਂ ਕਵੀ ਜੀ ਨੇ ਵੀ ਬਾਕੀ ਕਵਿਆਂ ਵਾਂਗ ਇਹ ਕਵਿਤਾ ਦੀ ਦਾਤੀ ਸ਼ਕਤੀ ਦੀ ਮਹਿਮਾ ਦਾ ਮੰਗਲ ਕੀਤਾ ਹੈ ਵੀ ਜੋ ਇਹ ਕਵਿਤਾ ਦੀ ਦਾਤੀ ਸ਼ਕਤੀ ਹੈ ਸੰਸਾਰ ਤੋਂ ਤਾਰਨ ਵਾਲੀ ਹੈ। ਜਗਤ ਵਿਖੇ ਜਿਹ ਜੋਤ, ਜਿਹ ਜੋਤ ਜਗਤ ਵਿਖੇ ਜਗਮਗਾਤ, ਅਰਸ ਵਾਸਤੇ ਇਸ ਤਰ੍ਹਾਂ ਅਨਵੇ ਕਰ ਲਵਾਉਣ ਜਿਹਦੀ ਸੰਸਾਰ ਦੇ ਵੀ ਜਿਹੜੀ ਜੋਤ ਹੈ ਉਹ ਬੜੀ ਭਾਰੀ ਜਗਮਗਾ ਰਹੀ ਹੈ, ਉਹ ਜਿਹੜਾ ਕੋਈ ਪ੍ਰਕਾਸ਼ ਹੈ ਉਹ ਚਿਰਮਲ ਚਿਰਮਲ ਜਿਹਾ ਕਰਦਾ ਹੁੰਦਾ, ਲਹਿਲ ਹੰਦਾ ਜਿਹਾ ਹੋਵੇ। ਆ ਜਿਵੇਂ ਕਈ ਦੀਵਾਲੀ ਵਾਲੇ ਦਿਨ ਆ ਲਾ ਲੈਂਦੇ ਨਾ ਬਲਬ, ਜੇ ਉਹ ਕਿਤੇ ਵਿੱਚ ਜਾਂਦੇ ਆ, ਜਾਣੀ ਉਹ ਬੰਦ ਹੋ ਜਾਂਦੇ, ਕਿਤੇ ਜਗ ਪੈਂਦੇ ਨੇ, ਹੋਰ ਕੋਈ ਚੱਕਰ ਜੇ ਹੁੰਦੇ ਆ, ਉਹ ਘੁੰਮੀ ਜਾਂਦੇ ਆ ਅਤੇ ਜਗੀ ਜਾਂਦੇ ਬੁਝੀ ਜਾਂਦੇ। ਇਸ ਤਰ੍ਹਾਂ ਪਚੱਕੇ ਜੇ ਮਾਰਨਾ ਪ੍ਰਕਾਸ਼ ਜਿਹਾ ਹੋਵੇ, ਉਹਨੂੰ ਜਗ ਮਗਾਉਣਾ ਕਹਿੰਦੇ ਨੇ। ਚਿਰਮਲ ਚਿਰਮਲ ਕਰਦੇ ਵੀ ਕਹਿ ਦਿੰਦੇ ਹਨ, ਜਗਮਗ ਕਰਨਾ ਵੀ ਕਹਿ ਦਿੰਦੇ ਹਨ। ਇਸ ਤਰ੍ਹਾਂ ਜਿਸਦੀ ਕਹਿੰਦੇ ਜਿਹੜੀ ਜੋਤ ਹੈ, ਸੱਤਾ ਹੈ, ਸਾਰੇ ਸੰਸਾਰ ਦੇ ਵਿੱਚ ਜਗਮਗਾ ਰਹੀ ਹੈ, ਚਿਰਮਲ ਚਿਰਮਲ ਕਰ ਰਹੀ ਹੈ, ਪ੍ਰਕਾਸ਼ ਰਹੀ ਹੈ। ਇਸ ਤਰ੍ਹਾਂ ਦੀ ਜਿਹੜੀ ਕਵਿਤਾ ਦੀ ਦਾਤੀ ਹੈ, ਜਿਹੜੀ ਜੋਤ ਵਰੀ ਸੰਸਾਰ ਦੇ ਵਿੱਚ ਜਗਮਗਾ ਰਹੀ ਹੈ, ਚਿਰਮਲ ਚਿਰਮਲ ਕਰ ਰਹੀ ਹੈ, ਬਹੁਤਾ ਹੀ ਪ੍ਰਕਾਸ਼ ਕਰ ਰਹੀ ਹੈ। ਜੈ ਜਾਲ ਪਾ ਜੈ ਕਰੀ, ਫਿਰ ਜਿਹੜੀ ਕਹਿੰਦੇ ਜੈ, ਹਮੇਸ਼ਾ ਜਿੱਤ ਪ੍ਰਾਪਤ ਕਰਨ ਵਾਲੀ ਹੈ, ਅਤੇ ਜਾਲ ਅਰਥ ਹੈ ਹੰਸ, ਹੰਸ ਦੀ ਸਵਾਰੀ ਕਰਨ ਵਾਲੀ ਹੈ, ਤੇ ਹੋਰਨਾਂ ਨੂੰ ਵੀ ਜੈ ਕਰੀ ਫਤਿਹ ਬਖਸ਼ਣ ਵਾਲੀ ਹੈ। ਤੀਜਾ ਸੁਮਤ ਉਦੋਤ ਹੈ, ਇਸੇ ਤਰ੍ਹਾਂ ਇਹ ਐਸੀ ਸਾਰਦਾ, ਇਹ ਐਸੀ ਕਵਿਤਾ ਦੀ ਦਾਤੀ ਸ਼ਕਤੀ, ਜੋ ਮੇਰੇ ਹਿਰਦੇ ਅੰਦਰ ਜਾਂ ਮੇਰੇ ਮਨ ਅੰਦਰ ਜਿਹੜੀ ਸ੍ਰੇਸ਼ਟ ਮਤ ਨੂੰ ਪ੍ਰਗਟ ਕਰਦੀ ਹੈ, ਜਿਸ ਕਰਕੇ ਮੈਂ ਸੋਹਣੀ ਕਵਿਤਾ ਰਚ ਸਕਾਂ, ਗੁਰੂ ਨਾਨਕ ਸਾਹਿਬ ਦਾ ਸੋਹਣਾ ਇਤਿਹਾਸ ਲਿਖ ਸਕਾਂ। ਦੂਜਾ ਗੁਰਮਤਿ ਅਨੁਸਾਰ ਪਰਮਾਰਥ ਦਾ ਜਿਹੜਾ ਅਰਥ ਹੈ, ਉਹ ਗੁਰਬਾਣੀ ਦਾ ਮੰਗਲ ਰੂਪ ਵਿੱਚ ਕਰ ਲੈਂਦੇ ਹਨ। ਜੋ ਗੁਰਬਾਣੀ ਹੈ, ਕਸਮ ਕੀ ਬਾਣੀ ਹੈ, ਜਗ ਦਾ ਅਰਥ ਜੀਵ ਵੀ ਹੁੰਦਾ ਹੈ, ਜੀਵਾਂ ਨੂੰ ਧਾਰਨ ਵਾਲੀ ਹੈ। ਜਿਸ ਗੁਰਬਾਣੀ ਦੀ ਜਿਹੜੀ ਜੋਤ ਹੈ, ਉਹ ਸੰਸਾਰ ਦੇ ਵਿੱਚ ਬੜਾ ਭਾਰੀ ਕਹਿੰਦੇ ਜਗਮਗਾ ਕੀਏ, ਗਿਆਨ ਦਾ ਪ੍ਰਕਾਸ਼ ਕਰਨ ਵਾਲੀ ਹੈ। ਜੈ ਜਾਲ ਪਾ ਜੈ ਕਰੀ, ਜਿਹੜੀ ਗੁਰਬਾਣੀ ਹੈ ਉਹ ਪ੍ਰੇਮ ਦਾ ਜਾਲ ਪਾ ਕੇ ਕਹਿੰਦੇ ਮਨ ਤੇ ਜੈ ਪ੍ਰਾਪਤ ਕਰਨ ਵਾਲੀ ਹੈ, ਮਨ ਨੂੰ ਕੰਟਰੋਲ ਕਰਨ ਵਾਲੀ ਹੈ, ਫਤਿਹ ਕਰਨ ਵਾਲੀ ਹੈ। ਅਤੇ ਜੈ ਕਰੀ, ਹੋਰ ਜਿਹੜੇ ਕਾਮ ਕ੍ਰੋਧ ਮੋਹ ਹੰਕਾਰਕ ਹੈ, ਉਹਨਾਂ 'ਤੇ ਵੀ ਫਤਿਹ ਬਖਸ਼ਣ ਵਾਲੀ ਹੈ, ਉਹਨਾਂ ਨੂੰ ਵੀ ਜਿੱਤ ਦੇਣ ਵਾਲੀ ਹੈ, ਜੈ ਜੈਕਾਰ ਕਰਾਉਣ ਵਾਲੀ ਹੈ। ਜੈ ਸੁਮਤ ਉਦੋਤ, ਐਸੀ ਧੁਰ ਕੀ ਬਾਣੀ, ਸੱਚ ਕੀ ਬਾਣੀ, ਕਸਮ ਕੀ ਬਾਣੀ, ਅਕਾਲ ਕੀ ਬਾਣੀ, ਮੇਰੇ ਕਵੀ ਦੇ ਹਿਰਦੇ ਅੰਦਰ ਵੀ ਜਿਹੜੀ ਸ੍ਰੇਸ਼ਟ ਮਤ ਹੈ ਭਾਵ ਭਗਤੀ ਵਾਲੀ, ਉਹ ਪ੍ਰਗਟ ਕਰੀਏ ਜੀ। ਸ੍ਰੀ ਬਾਲਾ ਸੰਦੁਰ ਵਾਚ ਚੌਪਈ, ਸ੍ਰੀ ਅੰਗਦ ਸੁਣੀਏ ਸੁਖ ਦਾਨੀ। ਭਾਈ ਬਾਲਾ ਜੀ ਕਹਿੰਦੇ ਹਨ, ਇਹ ਸੁਖਾਂ ਨੂੰ ਦੇਣ ਵਾਲੇ ਗੁਰੂ ਅੰਗਦ ਸਾਹਿਬ ਜੀ, ਅਗਲਾ ਜਿਹੜਾ ਇਤਿਹਾਸ ਗੁਰੂ ਨਾਨਕ ਸਾਹਿਬ ਜੀ ਦਾ ਹੈ, ਮੇਰੇ ਪਾਸੋਂ ਸਰਵਣ ਕਰ ਲਈਏ, ਸੁਣ ਲਈਏ। ਆਗੇ ਗਮਨ ਕੀਨ ਗੁਣ ਖਾਨੇ, ਜੋ ਗੰਭੀਰ ਕਾਰੂ ਹੈ ਉਹਨੂੰ ਨਿਹਾਲ ਕਰਕੇ, ਉਹਨੂੰ ਭਾਵ ਭਗਤੀ ਵਾਲਾ ਬਣਾ ਕੇ, ਸੇਵਾ ਸਿਮਰਨ ਵਿੱਚ ਲਾ ਕੇ, ਗੁਣਾਂ ਦੇ ਖਾਨ ਗੁਰੂ ਨਾਨਕ ਸਾਹਿਬ ਜੀ ਨੇ ਅੱਗੇ ਚਲਣਾ ਕੀਤਾ। ਹਬਸ ਵਲਾਇਤ ਗਏ ਦਿਆਲਾ, ਗੁਰੂ ਅੰਗਦ ਸਾਹਿਬ ਜੀ, ਗੁਰੂ ਦਿਆਲੂ ਕਿਰਪਾਲੂ ਗੁਰੂ ਨਾਨਕ ਸਾਹਿਬ ਜੀ, ਫਿਰ ਹਮੀਰ ਕਾਰੂ ਤੋਂ ਚਲਦੇ ਹੋਏ ਜਿੱਥੇ ਹਬਸ ਰਾਜਧਾਨੀ ਹੈ, ਹਬਸ ਦੇਸ਼ ਹੈ, ਉਹ ਹਬਸ਼ੀ ਲੱਗਦੇ ਕਾਲੇ ਲੋਕ ਰਹਿੰਦੇ ਹੈ, ਉਹਨਾਂ ਦੀ ਵਿਲਾਇਤ ਕੀ ਰਾਜਧਾਨੀ ਵਿੱਚ, ਉਹਨਾਂ ਦੇ ਵਿਲਾਇਤ ਕੀ ਦੇਸ਼ ਵਿੱਚ ਚਲੇ ਗਏ। ਵਿਲਾਇਤ ਦਾ ਅਰਥ ਦੇਸ਼ ਵੀ ਹੁੰਦਾ ਹੈ, ਦੇਸ਼ ਵਿਲਾਇਤ ਦਾ ਅਰਥ ਰਾਜਧਾਨੀ ਵੀ, ਜਿੱਥੇ ਰਾਜਾ ਰਹਿੰਦਾ ਹੋਵੇ, ਜਿੱਥੋਂ ਦਾ ਰਾਜਾ ਜੰਮਪਲ ਹੋਵੇ, ਉਹਨੂੰ ਵੀ ਵਿਲਾਇਤ ਕਿਹਾ ਜਾਂਦਾ ਹੈ। ਜਿੱਥੇ ਦਾ ਉਹ ਰਾਜਾ ਜੰਮਪਲ ਸੀ ਅਤੇ ਜਿੱਥੇ ਦਾ ਉਹ ਰਾਜ ਭਾਗ ਕਰ ਰਿਹਾ ਸੀ, ਉਸ ਦੇ ਦੇਸ਼ ਵਿੱਚ ਦੀ ਰਾਜਧਾਨੀ ਵੀ ਸਤਿਗੁਰੂ ਚਲੇ ਗਏ ਹਨ। ਪਾਤਸ਼ਾਹ ਤੈ ਦੁਸ਼ਟ ਵਿਸਾਲਾ, ਜਿਹੜਾ ਹਫਸੀਆਂ ਦਾ ਇਹ ਵਿਲਾਇਤ ਦੇਸ਼ ਹੈ, ਜਿੱਥੇ ਹਫਸੀ ਲੋਕਾਂ ਦੀ ਰਾਜਧਾਨੀ, ਉੱਥੋਂ ਦਾ ਜਿਹੜਾ ਕੋਈ ਰਾਜਾ ਹੈ, ਕਹਿੰਦੇ ਬਹੁਤ ਹੀ ਭੈੜਾ ਸੀ, ਬਹੁਤ ਦੁਸ਼ਟ ਸੀ। ਹਿੰਦੂ ਨਰ ਇਸ ਦੇਸ਼ ਜੇ ਆਵੇ, ਜਿਹੜਾ ਕੋਈ ਹਿੰਦੁਸਤਾਨੀ ਪੁਰਸ਼ ਕਹਿੰਦੇ ਇਸ ਦੇ ਹਫਸ ਦੇਸ਼ ਵਿੱਚ, ਇਸ ਦੇ ਇਲਾਕੇ ਵਿੱਚ ਆ ਜਾਂਦਾ ਸੀ, ਕਹੇ ਤਾਂ ਜਮ ਧਾਮ ਪਠਾਵੇ, ਜਿਹੜਾ ਦੁਸ਼ਟ ਰਾਜਾ ਹੈ ਉਹਨੂੰ ਫੜ ਲੈਂਦਾ ਸੀ, ਮਾਰ ਕੇ ਜਮਾਂ ਦੇ ਘਰ ਭੇਜ ਦਿੰਦਾ ਸੀ, ਮਾਰ ਮੁਕਾਉਂਦਾ ਸੀ। ਤਿਸ ਕੀ ਧੂਮ ਪ੍ਰਗਟ ਭੇ ਭਈ ਸਾਰੇ, ਉਸ ਦੁਸ਼ਟ ਰਾਜੇ ਦੀ ਸਾਰੇ ਜਿਹੜੀ ਕਹਿੰਦੇ ਧੂਮ ਪਈ ਪ੍ਰਗਟ ਹੋ ਰਹੀ ਸੀ, ਸਾਰੇ ਕਹਿੰਦੇ ਬੜੀ ਦਹਿਸ ਫੈਲੀ ਹੋਈ ਸੀ ਵੀ ਇਹ ਹਿੰਦੂਆਂ ਨੂੰ ਨੀ ਛੱਡਦਾ, ਮਾਰਦਾ ਹੈ, ਜੋ ਹਿੰਦੂ ਪਾਵੇ ਤੇ ਮਾਰੇ, ਜਿੱਥੇ ਵੀ ਹਿੰਦੂ ਪਾ ਲੈਂਦਾ ਲੱਭ ਲੈਂਦਾ ਉੱਥੇ ਹੀ ਮਾਰ ਦਿੰਦਾ ਹੈ। ਪਹੁੰਚੇ ਸਤਿਗੁਰ ਨਾਮ ਜਪਾਵਨ, ਨਾਨਕ ਸਾਹਿਬ ਜੀ ਇਹ ਹਫਸ ਦੇਸ਼ ਵਿੱਚ ਕਹਿੰਦੇ ਉੱਥੋਂ ਦੇ ਰਾਜੇ ਨੂੰ, ਉੱਥੋਂ ਦੇ ਲੋਕਾਂ ਨੂੰ ਨਾਮ ਜਪਾਉਣ ਲਈ ਜਾ ਪਹੁੰਚੇ। ਟੇਡੇ ਚਲਤ ਸੂਦ ਮਗ ਪਾਵਨ, ਟੇਡੇ ਪੁੱਠੇ ਰਸਤੇ ਚੱਲਦੇ ਵਿੰਗੇ ਰਸਤੇ ਸੀ, ਉਹਨਾਂ ਨੂੰ ਸਿੱਧੇ ਭਉ ਭਗਤੀ ਦੇ ਰਸਤੇ ਪਾਉਣ ਲਈ ਆਪ ਗਏ ਹਨ। ਕਰਤ ਕੁਕਰਮ ਜੇ ਸਰਬ ਹਟਾਵਨ, ਜਿਹੜੇ ਖੋਟੇ ਕਰਮ ਕਰਦੇ ਸੀ ਉਹ ਸਾਰੇ ਹਟਾਉਣ ਵਾਸਤੇ, ਨੀਕੋ ਧਰਮ ਉਪਦੇਸ਼ ਦ੍ਰਿੜਾਵਨ, ਚੰਗਾ ਜਿਹੜਾ ਅਕਾਲੀ ਧਰਮ ਹੈ, ਸਰਵ ਸ੍ਰੇਸ਼ਟ ਮੈਂ ਸਰਵ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਨ, ਉਹ ਐਸਾ ਉਪਦੇਸ਼ ਗਾਉਣ ਵਾਸਤੇ ਚਲੇ ਗਏ ਪੱਕਿਆਂ ਕਰਾਉਣ ਲਈ। ਦੋਹਰਾ ਤੇ ਛਿਨ ਖਿਲਕ ਆਕਾਸ਼ ਤੇ, ਬਾਲਾ ਜੀ ਕਹਿੰਦੇ ਜਦੋਂ ਮਹਾਰਾਜ ਹਫਸ ਦੇਸ਼ ਗਏ, ਉਹ ਛਵੇਂ ਕਹਿੰਦੇ ਆਕਾਸ਼ ਦੇ ਵਿੱਚੋਂ ਇੱਕ ਝੋਲਾ ਉਤਰਿਓ ਗੁਰ ਢਿੱਗ ਆਏ, ਮਹਾਰਾਜ ਦੇ ਕੋਲ ਕਹਿੰਦੇ ਹੇਠਾਂ ਉਤਰੇ ਆਇਆ, ਰੰਗ ਨ ਜਾਣਿਓ ਜਾਵਹੀ, ਝੋਲੇ ਦਾ ਜਿਹੜਾ ਰੰਗ ਹੈ ਕਹਿੰਦੇ ਸਮਝਿਆ ਜਾਣਿਆ ਨੀ ਜਾਂਦਾ ਇਹ ਕਿਹੋ ਜਿਹਾ ਹੈ, ਅਚਰਜ ਬਣਿਓ ਬਣਾਏ, ਉਹਦਾ ਜਿਹੜਾ ਕਹਿੰਦੇ ਝੋਲੇ ਦਾ ਬਣਾ ਹੈ ਕਹਿੰਦੇ ਉਹ ਵੀ ਚਰਜੀ ਬਣਿਆ, ਜਿਹੜਾ ਕੋਈ ਉਹ ਚੋਲਾ ਉਹ ਚਰਜੀ ਢੰਗ ਦਾ ਬਣਿਆ ਹੋਇਆ ਹੈ। ਚੌਪਈ ਸਰਬ ਭਾਂਤ ਕੇ ਲਿਖੀਏ ਅੱਖ, ਚਰ ਢੰਗ ਦਾ ਕੀ ਬਣਿਆ ਹੋਇਆ ਅੱਗੇ ਦੱਸਦੇ ਆ ਵੀ ਉਹ ਚੋਲੇ ਉੱਪਰ ਸਭ ਤਰ੍ਹਾਂ ਦੇ ਅੱਖਰ ਲਿਖੇ ਹੋਏ, ਹਿੰਦਵੀ ਬਹਰ ਪਾਰਸੀ ਤਾਂ ਪਰ, ਹਿੰਦੁਸਤਾਨੀ ਅੱਖਰ ਹਿੰਦੀ ਦੇ ਉਹ ਵੀ ਹੈ, ਪਾਰਸ ਦੀ ਵੀ ਪਾਰਸੀ ਦੇ ਵੀ ਅੱਖਰ ਹਨ ਉਸਦੇ ਉੱਪਰ, ਅਰਬੀ ਔਰ ਤੋਰ ਕੀ ਜੋਏ, ਇਸੇ ਤਰ੍ਹਾਂ ਅਰਬੀ ਫਾਰਸੀ ਦੇ ਹੋਰ ਤੁਰਕੀ ਦੇ ਵੀ ਹਨ, ਸੰਸਕ੍ਰਿਤੀ ਜੋ ਅੱਖਰ ਸੋਏ, ਇਸੇ ਤਰ੍ਹਾਂ ਜਿਹੜਾ ਸੰਸਕ੍ਰਿਤ ਹੈ ਉਹਦੇ ਵੀ ਉਹਦਾ ਅੱਖਰ ਉਹਦੇ ਉੱਪਰ ਲਿਖੇ ਹੋਏ ਚੋਲੇ ਦੇ, ਸੋ ਖਿਲਕਾ ਲੇ ਗੁਰ ਘਰ ਪਾਇਓ, ਐਸੇ ਅੱਖਰਾਂ ਵਾਲਾ ਭਾਸ਼ਾ ਵਾਲਾ ਜਿਹੜਾ ਚੋਲਾ ਗੁਰੂ ਮਹਾਰਾਜ ਨੇ ਲੈ ਕੇ ਆਪਣੇ ਗਲ ਪਾ ਲਿਆ ਹੈ, ਰੰਗ ਕੁਦਰਤੀ ਅਧਿਕ ਸੁਹਾਇਓ, ਉਹਦਾ ਜਿਹੜਾ ਰੰਗ ਹੈ ਬੜਾ ਕੁਦਰਤ ਦਾ ਹੀ ਹੈ, ਚਰਜੀ ਰੰਗ ਹੈ ਬੜਾ ਸੋਭਨੀਕ ਹੋ ਰਿਹਾ ਪਾਇਆ, ਜੇਹਪੁਰ ਵਿਖੇ ਰਹੇ ਅਵਨੀਪਾ, ਜਿੱਥੇ ਉਹ ਰਾਜਧਾਨੀ ਜਿਸ ਸ਼ਹਿਰ ਦੇ ਵਿੱਚ ਲਾਜਵਰਦ ਨਾਮ ਦਾ ਰਾਜਾ ਰਹਿੰਦਾ ਸੀ, ਬੈਠੇ ਦੇਹ ਕੇ ਜਾ ਸਮੀਪਾ, ਉਸ ਰਾਜੇ ਦੇ ਰਾਜਧਾਨੀ ਦੇ ਨੇੜੇ ਜਾ ਬੈਠੇ ਆਪ ਜੀ, ਜਬ ਨਾਰ ਨਿਕਸ ਵਿਲੋਕਿਓ ਆਈ, ਰਾਜਧਾਨੀ ਤੋਂ ਸ਼ਹਿਰ ਤੋਂ ਕਹਿੰਦੇ ਪੁਰਸ਼ਾਂ ਨੇ ਆ ਕੇ ਵੇਖਿਆ ਬਾਹਰ ਨਿਕਲ ਕੇ, ਰਹੇ ਵਿਸਾਲ ਹਿਰਦੇ ਬਿਸਮਾਈ, ਚਰਚਰਾਂ ਦਾ ਚੋਲਾ ਜਿਹਾ ਪਾਇਆ ਦੇਖ ਕੇ ਹਿਰਦੇ ਵਿੱਚ ਸਭ ਚਰਜੀ ਹੋ ਰਹੇ, ਪ੍ਰਗਟ ਨਗਰ ਮੈਂ ਹਜਾਬ ਸੁੱਧ ਹੋਈ, ਸਾਰੇ ਸ਼ਹਿਰ ਦੇ ਵਿੱਚ ਕਹਿੰਦੇ ਹਰ ਪਾਸੇ ਖਬਰਸਾਰ ਹੋ ਗਈ, ਧਾਏ ਧਾਏ ਦੇਖੇ ਸਭ ਕੋਈ, ਸ਼ਹਿਰ ਚੋਂ ਦੌੜ ਦੌੜ ਕੇ ਆ ਕੇ ਮਹਾਰਾਜ ਦੇ ਚੋਲੇ ਨੂੰ ਸਾਰੇ ਦੇਖਦੇ, ਪਾਤਸ਼ਾਹ ਆਹ ਕੇ ਜਾਏ ਅਗਾਰੀ। ਕਿਸੇ ਨੇ ਕਹਿੰਦੇ ਉੱਥੋਂ ਦਾ ਜਿਹੜਾ ਪਾਤਸ਼ਾਹ ਲਾਜਵਰਦ ਉਹਦੇ ਅੱਗੇ ਜਾ ਕੇ ਨਰਨ ਸੁਣਾਏ ਦੀਨ ਸੁਧ ਸਾਰੀ। ਆਹ ਕਹਿੰਦੇ ਇਸ ਤਰ੍ਹਾਂ ਉਹਨਾਂ ਲੋਕਾਂ ਨੇ ਰਾਜੇ ਨੂੰ ਸਾਰੀ ਉਹ ਚੋਲੀ ਦੀ ਖਬਰ ਸਾਰ ਸੁਣਾ ਦਿੱਤੀ। ਵਹਿਰ ਏਕ ਆਇਓ ਦਰਵੇਸ਼ਾ। ਲਾਜਵਰਦ ਰਾਜੇ ਨੂੰ ਦੱਸਿਆ ਕਿ ਹੇ ਰਾਜਨ, ਬਾਹਰ ਇੱਕ ਬੜਾ ਦਰਵੇਸ਼ ਆਇਆ। ਸੁਣਿਓ ਨਾ ਪੇਖਿਓ ਖਿਲਕ ਗਰ ਐਸਾ। ਇਹ ਪਾਤਸ਼ਾਹ ਕੀ ਦੱਸੀਏ, ਨਾ ਅੱਖਾਂ ਨਾਲ ਵੇਖਿਆ ਨਾ ਕੰਨਾਂ ਨਾਲ ਕਿਤੇ ਸੁਣਿਆ, ਇਹੋ ਜਿਹਾ ਉਹਨਾਂ ਨੇ ਗਲ ਵਿੱਚ ਚੋਲਾ ਚਰਜਤਾਂ ਦਾ ਹੀ ਪਾਇਆ ਹੋਇਆ ਹੈ। ਕੁਰਾਨ ਕੇ 30 ਸੁਪਾਰੇ। ਉਹ ਚੋਲੇ ਦੇ ਉੱਪਰ ਕਹਿੰਦੇ ਕੁਰਾਨ ਦੇ 30 ਸੁਪਾਰੇ, 30 ਐਤਾਂ ਲਿਖੀਆਂ ਹੋਈਆਂ। ਤਾਂ ਪਰ ਲਿਖ ਰੱਖੇ ਹੈ ਸਾਰੇ। ਇਹ ਪਾਤਸ਼ਾਹ ਕੀ ਦੱਸਿਓ, ਕੁਰਾਨ ਦੇ 30 ਸੁਪਾਰੇ 30 ਪੂਰਾ ਚੋਲੇ ਉੱਪਰ ਲਿਖ ਰੱਖਿਆ ਹੋਇਆ। ਅੱਛਰ ਪੰਜ ਪ੍ਰਕਾਰ ਜੋ ਹੋਰ ਜਿਹੜੇ ਕਹਿੰਦੇ ਪੰਜ ਪ੍ਰਕਾਰ ਦੇ ਭਾਸ਼ਾ ਦੇ ਅੱਖਰ ਹਨ, ਅਰਬੀ, ਫਾਰਸੀ, ਪਾਰਸੀ, ਸੰਸਕ੍ਰਿਤ ਦੇ, ਹਿੰਦੀ ਦੇ। ਲਿਖੇ ਸਰਬ ਨੀਕੀ ਬਿਦ ਸੋ। ਕਹਿੰਦੇ ਚੋਲੇ ਉੱਪਰ ਬਹੁਤ ਚੰਗੇ ਢੰਗ ਨਾਲ ਲਿਖੇ ਹੋਏ ਹੈ। ਦੋਹਰਾ ਸੁਣਿਓ ਸ੍ਰੋਣ ਪਾਤਸ਼ਾਹ ਤਬ। ਕਹਿੰਦੇ ਉੱਥੋਂ ਦੇ ਪਾਤਸ਼ਾਹ ਨੇ ਕੰਨਾਂ ਵਿੱਚ ਸੁਣਿਆ ਹੈ। ਲੀਨ ਵਜ਼ੀਰ ਬੁਲਾਏ। ਆਪਣੇ ਵਜ਼ੀਰ ਨੂੰ ਕਹਿੰਦੇ ਕੋਲ ਸੱਦ ਲਿਆ ਲਾਜਵਰਦ ਨੇ। ਵਹਿਰ ਏਕ ਦਰਵੇਸ਼ ਹੈ। ਵਜ਼ੀਰ ਨੂੰ ਕਹਿਣ ਲੱਗਾ ਵੀ ਬਾਹਰ ਬਾਹਰ ਇੱਕ ਦਰਵੇਸ਼ ਆਇਆ ਹੈ। ਖਿਲਕ ਉਤਾਰ ਹੋ ਜਾਏ। ਉਹਦੇ ਗਲ ਦੇ ਵਿੱਚ ਕਹਿੰਦੇ ਬੜਾ ਚਰਚ ਤਰ੍ਹਾਂ ਦਾ ਚੋਲਾ ਜਾ ਪਾਇਆ, ਜਾ ਕੇ ਲਾ ਲੈ। ਚੌਪਈ ਆਏ ਸਮਾਨੀ ਚੱਲਿਓ ਵਜ਼ੀਰ। ਹਾਂ, ਵਜ਼ੀਰ ਆਗਿਆ ਮੰਨ ਕੇ ਫਿਰ ਚੱਲ ਪਿਆ ਹੈ ਸ਼ਹਿਰ ਤੋਂ ਬਾਹਰ ਬਾਹਰ। ਆਇਓ ਸ੍ਰੀ ਨਾਨਕ ਕੇ ਤੀਰੰਗ। ਜਿੱਥੇ ਗੁਰੂ ਨਾਨਕ ਸਾਹਿਬ ਜੀ ਸ਼ਹਿਰ ਤੋਂ ਬਾਹਰ ਬੈਠੇ ਉੱਥੇ ਪਾਸ ਆ ਗਿਆ ਹੈ। ਠਾਡੇ ਹੋਏ ਘਰ ਗਿਰਾ ਉਚਾਰੀ। ਵੀਰ ਨੇ ਮਹਾਰਾਜ ਕੋਲ ਖੜਿਆ ਹੋ ਕੇ ਉਹ ਬਚਨ ਕਿਹਾ ਮੁਖ ਤੋਂ। ਦੇਹ ਖਿਲਕਾ ਦਰਵੇਸ਼ ਉਤਾਰੀ। ਇਹ ਦਰਵੇਸ਼ ਜੀ ਆ ਜਿਹੜਾ ਚੋਲਾ ਜਿਹਾ ਪਾਇਆ ਨਾ, ਤੁਸੀਂ ਇਹ ਕਹਿੰਦੇ ਗਲ ਤੋਂ ਲਾ ਦਿਓ। ਪਾਤਸ਼ਾਹ ਮੰਗਵਾਵਤ ਪਾਸੂ। ਕਿਉਂਕਿ ਸਾਡਾ ਜਿਹੜਾ ਪਾਤਸ਼ਾਹ ਲਾਜਵਰਦ ਹੈ ਉਹ ਆਪਣੇ ਕੋਲੇ ਚੂੜਾ ਤੁਹਾਡਾ ਮੰਗਾ ਰਿਹਾ ਮੇਰੇ ਰਾਹੀਂ। ਹੁਕਮ ਨ ਮੇਰੋ ਦੇ ਦੁਖ ਰਾਸੂ। ਹੁਕਮ ਨ ਮੋਰੋ ਦੇ ਦੁਖ ਰਾਸੂ। ਇਸ ਕਰਕੇ ਸਾਡੇ ਪਾਤਸ਼ਾਹ ਦਾ ਹੁਕਮਾ ਨਾ ਮੋੜਨਾ ਕਰੋ, ਨਹੀਂ ਤਾਂ ਫਿਰ ਉਹ ਬਹੁਤਾ ਦੁੱਖ ਦਊਗਾ ਜੇ ਹੁਕਮ ਮੋੜੋਗੇ। ਸੁਣ ਕੇ ਸ੍ਰੀ ਗੁਰ ਬੈਨ ਉਚਾਰੇ। ਗੁਰੂ ਮਹਾਰਾਜ ਨੇ ਵਜ਼ੀਰ ਤੋਂ ਸੁਣ ਕੇ ਬਚਨ ਕਹੇ। ਜੇ ਉਤਰੈ ਤਾਂ ਲੇ ਹੋ ਉਤਾਰੇ। ਵਜ਼ੀਰ ਜੇ ਸਾਡੇ ਗਲ ਚੋਲਾ ਲਾਉਣ ਲੈ ਸਕਦਾ ਤਾਂ ਲਾ ਲਓ ਬਈ। ਮਿਲ ਕਰ ਸਭੈ ਉਤਾਰਨ ਆਏ। ਫਿਰ ਕੀ ਆ, ਵਜ਼ੀਰ ਦੇ ਸਮੇਤ ਮਿਲ ਕੇ ਸਾਰੇ ਉਹ ਚੋਲਾ ਜਾ ਗਲ ਤੋਂ ਲਾਉਣ ਲਈ ਆ ਗਏ। ਉਤਰਿਓ ਨਹੀਂ ਜੋਰ ਬਹੁ ਲਾਏ। ਬਲ ਜਾ ਲਾਇਆ, ਕਹਿੰਦੇ ਮਹਾਰਾਜ ਦੇ ਗਲ ਤੋਂ ਚੋੜਾ ਲੈ ਨਹੀਂ ਸਕਿਆ। ਖੈਂਚੋ ਖਿੱਚੈ ਨਾ ਪਾਟਿਓ ਪੱਟ ਹੈ। ਕਹਿੰਦੇ ਚੋਲੇ ਨੂੰ ਖਿੱਚਦੇ ਤਾਂ ਖਿੱਚਿਆ ਨਹੀਂ ਜਾਂਦੇ, ਜੇ ਪਾੜਿਆ ਚਾਹੁੰਦੇ ਤੇ ਉਹ ਪਾਟਦਾ ਫਟਦਾ ਨਹੀਂ। ਅਚਰਜ ਭਏ ਲੋਕ ਸਭ ਲੱਟ ਹੈ। ਜਿੰਨੇ ਲੋਕ ਕਹਿੰਦੇ ਹਸ਼ਰਜੇ ਹੋ ਗਏ, ਖੀਰੀ ਕਹਿੰਦੇ ਪਿੱਛੇ ਨੂੰ ਲੱਟ ਕੀਏ ਮੁੜ ਗਏ। ਸ਼ਾਹ ਸੁਣੀ ਇਸ ਬਿਦ ਸੁਧ ਜਬ ਹੀ। ਕਹਿੰਦੇ ਉੱਥੋਂ ਦੇ ਪਾਤਸ਼ਾਹ ਲਾਜਵਰਦ ਨੇ ਇਸ ਤਰ੍ਹਾਂ ਦੀ ਵਿਧੀ ਸੁਣੀ ਵੀ ਚੋੜਾ ਨਾ ਖਿੱਚਿਆ ਖਿੱਚਿਆ ਜਾਂਦਾ, ਨਾ ਪਾਟਿਆ ਪਾੜਿਆ ਪਾਟਦਾ ਹੈ, ਨਾ ਲਾਇਆ ਲੈਂਦਾ ਹੈ। ਜੋ ਕ੍ਰੋਧ ਬੋਲਿਓ ਬਚ ਤਬ ਹੀ। ਕਹਿੰਦੇ ਕ੍ਰੋਧ ਕੀਤਾ ਲਾਜਵਰਦ ਰਾਜੇ ਨੇ ਤੇ ਓ ਬਚਨ ਬੋਲਿਆ ਗੁੱਸੇ ਵਿੱਚ। ਯਾ ਮੈਂ ਸਭ ਹਿੰਦੂ ਕੇ ਲੱਛਣ। ਜਿਹੜਾ ਬਾਹਰ ਦਰਵੇਸ਼ ਆਇਆ ਨਾ ਇਹਦੇ ਵਿੱਚ ਕਹਿੰਦੇ ਇਹ ਸਾਰੇ ਕਹਿੰਦੇ ਜਿਹੜੇ ਲੱਛਣ ਚਾਹੁੰਦਾ ਹਿੰਦੂਆਂ ਵਾਲੇ ਦਿਸਦੇ, ਹਿੰਦੁਸਤਾਨ ਤੋਂ ਆਇਆ ਲੱਗਦਾ ਹੈ। ਬਹੁ ਅਬ ਕੇ ਜਾਏ ਵਿਚੱਛਣ। ਹਿੰਦੁਸਤਾਨ ਤੋਂ ਆਇਆ ਤਾਂ ਜ਼ਿਆਦਾ ਨਹੀਂ ਛੱਡਦੇ, ਕਹਿੰਦੇ ਜਾ ਕੇ ਹੁਣੇ ਪਾਣੀ ਵਿੱਚ ਨੂੰ ਡੋਬੋ। ਦੋਹਰਾ ਸੁਣ ਵਜ਼ੀਰ ਗੁਰ ਢਿੱਗ ਆਇਓ। ਵਜ਼ੀਰ ਸੁਣ ਕੇ ਫਿਰ ਦੁਬਾਰਾ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਪਹੁੰਚਿਆ। ਪਾਤਸ਼ਾਹ ਰਿਸ ਕਰ ਸੋਏ, ਆਏ ਨੇ ਹਿਰਦੇ ਵਿੱਚ ਗੁੱਸਾ ਜਾ ਕੀਤਾ, ਗਹਿਰ ਗਹਿ ਗੰਭੀਰ ਸਰਤਾ ਬਿਖੈ, ਕਹਿੰਦੇ ਫੜ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਨਦੀ ਡੂੰਘੀ ਦੇ ਵਿੱਚ, ਡਰ ਦਿਓ ਬਹਲੋਏ, ਬਹੁਤੇ ਲੋਕਾਂ ਨੇ ਮਿਲ ਕੇ ਨਾ ਮਾਰਨ ਨੂੰ ਕਹਿੰਦੇ ਨਦੀ ਵਿੱਚ ਭਗਾ ਮਾਰਿਆ, ਚੌਪਈ ਸੋ ਖਿਲਕਾ ਭੀਜਤ ਨਹਿ ਪਇਓ, ਪਰ ਕਹਿੰਦੇ ਗੱਲ ਹੋਰ ਹੀ ਹੋ ਗਈ, ਉਹ ਜਿਹੜਾ ਗਲ ਵਿੱਚ ਚੋਲਾ ਜਿਹਾ ਪਾਇਆ ਉਹ ਪਾਣੀ ਨਾਲ ਭਿੱਜਿਆ ਹੀ ਨਹੀਂ, ਕਣਕੋ ਨੀਰਨ ਤਾਂ ਕੋ ਛੋਇਓ, ਕਹਿੰਦੇ ਪਾਣੀ ਦਾ ਇੱਕ ਕਿਣਕਾ ਮਾਤਰ ਵੀ ਉਹ ਚੋਲੇ ਨੂੰ ਨਾ ਮਹਾਰਾਜ ਦੇ ਸਰੀਰ ਨੂੰ ਛੋ ਸਕਿਆ। ਨਿਕਸ ਨਦੀ ਤੇ ਗੁਣੀ ਗਹੀਰਾ, ਜੋ ਗੁਣਾਂ ਦੇ ਸਮੁੰਦਰ ਸਤਿਗੁਰੂ ਹੈ ਮੋਏ ਨਾਲ ਨਦੀ ਤੋਂ ਬਾਹਰ ਨਿਕਲ ਕੇ ਬੈਠੇ, ਵਹਿਰ ਤਿਸੀ ਕੇ ਤੀਰਾ, ਜਿੱਥੇ ਆ ਕੇ ਪਹਿਲਾਂ ਬੈਠੇ ਸੀ ਉਸੇ ਫਿਰ ਕਰਾਰੇ ਤੇ ਆ ਕੇ ਜੇ ਬਹਿ ਗਏ, ਵੇਖਿਆ ਤਮਾਸ਼ੋ ਨਰ ਤੇ ਕਾਲਾ, ਉਸ ਵੇਲੇ ਜਿਹੜੇ ਹੋਰ ਲੋਕ ਆ ਉਹ ਚਰਜੀ ਤਮਾਸ਼ਾ ਤੱਕ ਰਹੇ, ਅਚਰਜ ਮਾਨਿਓ ਹਿਰਦੈ ਵਿਸਾਲਾ, ਮਹਾਰਾਜ ਜੋ ਬਾਹਰ ਆ ਕੇ ਬਹਿ ਗਏ ਨਾ ਕਿਨਾਰੇ ਤੇ, ਸਾਰਿਆਂ ਨੇ ਦੇ ਵਿੱਚ ਬੜਾ ਚਰਜਪਣਾ ਮੰਨਿਆ, ਹੱਕੇ ਬੱਕੇ ਜੇ ਹੋ ਗਏ। ਪਾਤਸ਼ਾਹ ਕੋ ਖਬਰ ਸੁਣਾਈ, ਇਹ ਲਾਜਵਰਦ ਪਾਤਸ਼ਾਹ ਨੂੰ ਪਹੁੰਚ ਕੇ ਖਬਰ ਸੁਣਾਉਣਾ ਕੀਤੀ, ਬੂਡਤ ਨਹਿ ਬਹੁ ਕੀਨ ਉਪਾਈ, ਪਾਤਸ਼ਾਹ ਬੜੇ ਉਪਰਾਲੇ ਕੀਤੇ, ਉਹ ਤਾਂ ਡੁਬੋਇਆ ਡੁੱਬਦਾ ਹੀ ਨਹੀਂ, ਸ਼ਾਹ ਕਹੇ ਪਾਵਕ ਮਹਿ ਜਾਰੋ, ਲਾਜਵਰਦ ਇਹੋ ਜਿਹਾ ਫੜੂਆ, ਕਹਿੰਦੇ ਜੇ ਅੱਗ ਪਾਣੀ ਵੀ ਡੁਬਾਇਆ ਨੀ, ਕਹਿੰਦੇ ਅੱਗ ਵਿੱਚ ਪਾ ਕੇ ਵੀ ਸਾੜ ਦਿਓ ਮਚਾ ਦਿਓ, ਲੈ ਕਾਸ਼ਟ ਬਹੁ ਉਪਰ ਡਾਰੋ, ਇਸ ਤਰ੍ਹਾਂ ਕਹਿੰਦੇ ਬਹੁਤੀਆਂ ਲੱਕੜਾਂ ਲੈ ਕੇ ਉਹਦੇ ਉੱਪਰ ਪਾ ਦਿਓ, ਸੁਣ ਵਜ਼ੀਰ ਤਬ ਬਹੁਤ ਸਿਧਾਰਾ, ਇਸ ਤਰ੍ਹਾਂ ਸੁਣ ਕੇ ਵਜ਼ੀਰ ਫੇਰ ਗਿਆ ਹੈ, ਕਾਸ਼ਟ ਕੋ ਵੱਢ ਲਾਏ ਅੰਬਾਰਾ, ਲੱਕੜਾਂ ਦਾ ਵੱਡਾ ਸਾਰਾ ਇਰਦ ਗਿਰਦ ਢੇਰ ਲਾ ਕੇ ਸਤਿਗੁਰਾਂ ਦੇ, ਦੋਹਰਾ ਬੀਚ ਵਸਾਏ ਸਤਿਗੁਰੂ, ਇਹ ਸਤਿਗੁਰੂ ਨੂੰ ਕਹਿੰਦੇ ਵਿੱਚ ਬਿਠਾ ਤਾ ਲੱਕੜਾਂ ਦੇ ਢੇਰ ਦੇ, ਚੌਹਦਿਸ਼ ਦੀਨ ਲਗਾਏ, ਚਾਰ ਸ਼ਫੇਰੇ ਕਹਿੰਦੇ ਅੱਗ ਲਗਾ ਦਿੱਤੀ, ਆਂਚ ਰੋਮ ਕੋ ਨਹਿ ਲਗੀ, ਕਹਿੰਦੇ ਮਹਾਰਾਜ ਦੇ ਰੋਮ ਨੂੰ ਵੀ ਅੱਗ ਦਾ ਸੇਕ ਨਹੀਂ ਲੱਗਿਆ, ਅਗਨ ਗਈ ਸਿਤ ਲਾਏ, ਜਿਹੜੀ ਅੱਗ ਹੈ ਕਹਿੰਦੇ ਠੰਡੀ ਠਾਰ ਹੋ ਗਈ, ਸ਼ਾਂਤ ਹੋ ਗਈ, ਚੌਪਈ ਕਾਸ਼ਟ ਭਸਮ ਭਏ ਤੇ ਤਿਸ ਥਾਈ, ਕਹਿੰਦੇ ਲੱਕੜਾਂ ਦੇ ਢੇਰ ਹੈ ਸਾਰਾ, ਕਹਿੰਦੇ ਉੱਥੇ ਸਭ ਸਵਾਹ ਹੋ ਗਏ, ਸਤਿਗੁਰ ਬੈਠੇ ਬੀਚ ਸੁਹਾਈ, ਗੁਰੂ ਮਹਾਰਾਜ ਉਹ ਕਹਿੰਦੇ ਸਵਾਹ ਦੇ ਵਿੱਚ ਬੈਠੇ ਉਸੇ ਤਰ੍ਹਾਂ ਸਜ ਰਹੇ, ਸੁਣੀ ਖਬਰ ਕੋਪਾ ਪਾਤਸ਼ਾਹੂ, ਜਦੋਂ ਲਾਜਵਰਦ ਨੇ ਖਬਰ ਸੁਣੀ ਹੈ ਫਿਰ ਤਾਂ ਹੋਰ ਜ਼ਿਆਦਾ ਗੁੱਸੇ ਹੋ ਗਏ, ਇਹੋ ਫਕੀਰ ਚੇਟਕੀ ਆਹੂ, ਕਹਿੰਦਾ ਇਹ ਜਿਹੜਾ ਫਕੀਰ ਆਇਆ ਨਾ ਇਹ ਤਾਂ ਬੜਾ ਜਾਦੂਗਰ ਜਾ ਦਿਸਦਾ ਹੈ, ਹਮ ਹਦੂਰ ਕਰ ਮਾਰੋ ਅਬ ਹੀ, ਕਹਿੰਦਾ ਮੇਰੇ ਸਾਹਮਣੇ ਲਿਆ ਕੇ ਵੀ ਇਹਨੂੰ ਆਪਾਂ ਮਾਰੋ, ਅਸ ਕਹਿ ਚੱਲ ਆਇਓ ਢਿੱਗ ਤਬ ਹੀ, ਇਸ ਤਰ੍ਹਾਂ ਕਹਿ ਕੇ ਜਿਹੜਾ ਲਾਜਵਰਦ ਪਾਤਸ਼ਾਹ ਆਪ ਹੀ ਸਤਿਗੁਰਾਂ ਦੇ ਕੋਲ ਆ ਪਹੁੰਚਿਆ, ਬਹੁ ਪਾਹਨ ਕੇ ਤਰੇ ਦਬਾਇਓ, ਉਸ ਵੇਲੇ ਬਹੁਤੇ ਪੱਥਰ ਜੇ ਇਕੱਠੇ ਕਰਕੇ ਉਹਦੇ ਹੇਠਾਂ ਸਤਿਗੁਰਾਂ ਨੂੰ ਦਬਾਇਆ, ਭਾਰ ਸਹਿਸ ਮਨ ਉਪਰ ਪਾਇਓ, ਯਾਰਾ ਮਨ ਪੱਥਰਾਂ ਦਾ ਭਾਰ ਉਪਰ ਪਾ ਤਾ ਹੋਰ ਉਪਰ ਪੱਥਰ ਸਿੱਟਦੇ, ਇਉਂ ਦਬਾਏ ਕਰ ਸਦਨ ਸਿਧਾਰੇ, ਪੱਥਰਾਂ ਦੇ ਹੇਠ ਮਾਰਾਂ ਨੂੰ ਦਬਾ ਕੇ ਘਰੋ ਕਰੀ ਚਲੇ ਗਏ, ਅਬ ਮਰ ਜੈ ਹੈ ਬਚਨ ਉਚਾਰੇ, ਪਾਤਸ਼ਾਹ ਵੀ ਬਾਕੀ ਲੋਕ ਵੀ ਕਹਿੰਦੇ ਹੁਣ ਨੀ ਇਹ ਦਰਵੇਸ਼ ਵਸਦਾ, ਹੁਣ ਤਾਂ ਮਰੀ ਜਾਏਗਾ, ਭੋਰ ਭਈ ਪੁੰਨ ਤਿਸੀ ਸਥਾਨਾ, ਇਧਰ ਜਦੋਂ ਸਵੇਰ ਹੋਈ ਹੈ ਗੁਰੂ ਨਾਨਕ ਸਾਹਿਬ ਜੀ ਜਿੱਥੇ ਪਹਿਲਾਂ ਬੈਠੇ ਸੀ ਉਸੇ ਸਥਾਨ ਤੇ, ਆਨ ਬਿਰਾਜੇ ਕਿਰਪਾ ਨਿਧਾਨਾ, ਕਿਰਪਾ ਦੇ ਖਜ਼ਾਨੇ ਸਤਿਗੁਰੂ ਫਿਰ ਉੱਥੇ ਆ ਕੇ ਸਜ ਗਏ ਬੈਠ ਗਏ, ਨਰਬ ਲੋਕ ਹਿਰਦੇ ਬਿਸਮਾਏ, ਅਗਲੇ ਦਿਨ ਲੋਕ ਆਏ ਹੈ ਦੇਖੇ ਆ ਤੇ ਬੜੇ ਚਰਜੇ ਹੋ ਹੋ ਗਏ। ਇਹ ਫਕੀਰ ਗਤ ਜਾਨ ਨ ਜਾਏ, ਇਹ ਨਵਾਂ ਹੀ ਫਕੀਰ ਆਇਆ, ਇਹਦੀ ਹਾਲਤ ਨਹੀਂ ਸਮਝੀ ਜਾਂਦੀ। ਪਾਤਸ਼ਾਹ ਕੇ ਜਾਏ ਅਗਾਰੀ, ਕਿਸੇ ਨੇ ਕਹਿੰਦੇ ਲਾਜਵਰ ਪਾਤਸ਼ਾਹ ਦੇ ਅੱਗੇ ਜਾ ਕੇ। ਸ਼ੁੱਧ ਮਾਨਵ ਨੇ ਤਬੈ ਉਚਾਰੀ, ਉਸ ਮਨੁੱਖ ਨੇ ਗੁਰੂ ਨਾਨਕ ਸਾਹਿਬ ਦੀ ਸਾਰੀ ਖਬਰਸਾਰ ਕਹੀ। ਜਹ ਸਾਥੀ ਜੁਗ ਤੇ ਥਾਂ ਬੈਸਾ, ਇਹ ਪਾਤਸ਼ਾਹ ਕੀ ਦੱਸੀਏ, ਜਿੱਥੇ ਉਹਦੇ ਦੋ ਸਾਥੀ ਸੀ ਨਾ ਉੱਥੇ ਕਹਿੰਦੇ ਹੁਣ ਫੇਰ ਬੈਠਾ। ਚੱਕਰਿਤ ਭਇਓ ਬੈਨ ਸੁਣ ਐਸਾ, ਇਸ ਤਰ੍ਹਾਂ ਦਾ ਬਚਨ ਸੁਣ ਕੇ ਲਾਜਪੁਰ ਪਾਤਸ਼ਾਹ ਤਾਂ ਬੜਾ ਚੱਕਰਤੀ ਹੋ ਗਿਆ, ਕਹਿੰਦੇ ਹੈਰਾਨ ਜਿਹਾ ਹੋ ਗਿਆ। ਯਾ ਖੁਦਾਏ ਕਿਆ ਭਇਓ ਸਰਾਰਾ, ਹੇ ਖੁਦਾ ਆ ਕੀ ਨਵੀਂ ਜਾਦੂਗਰ ਹੋਇਆ। ਮੰਤਰਨ ਮਿਲ ਕਰ ਕੀਨ ਉਚਾਰਾ, ਉਸ ਵੇਲੇ ਜਿਹੜੇ ਵਜ਼ੀਰ ਆ ਉਹਨਾਂ ਨੇ ਮਿਲ ਜੁੜ ਕੇ ਕਿਹਾ, ਜੇ ਬੈਠੇ ਤੇ ਢਿੱਗਦਾ ਨਾ ਆਏ, ਜਿਸ ਰਾਜੇ ਦੇ ਕੋਲ ਕਹਿੰਦੇ ਸਿਆਣੇ ਲੋਕ ਬੈਠੇ ਸਨ, ਕਹਿਣ ਲੱਗੇ ਇਹ ਰੂਪ ਖੁਦਾਏ। ਲਾਜਪੁਰ ਪਾਤਸ਼ਾਹ ਨੂੰ ਕਹਿਣ ਲੱਗੇ ਵੀ ਇਹ ਜਿਹੜਾ ਦਰਵੇਸ਼, ਇਹ ਤਾਂ ਖੁਦਾ ਦਾ ਸਰੂਪ ਹੀ ਹੈ। ਔਰਨ ਮਹਿ ਅਜਮਤ ਨਹਿ ਏਤੀ, ਖੁਦਾ ਤੋਂ ਬਗੈਰ ਤਾਂ ਹੋਰ ਵਿੱਚ ਇੰਨੀ ਕਿਸੇ ਵੀ ਤਾਕਤ ਕਰਾਮਾਤ ਨਹੀਂ ਨਾ ਹੋ ਸਕਦੀ। ਤੇ ਪਦ ਪੂਜੋ ਸ਼ਰਧਾ ਸੇਤੀ, ਇਹ ਸਾਡੇ ਪਾਤਸ਼ਾਹ ਸਾਡੀ ਤਾਂ ਇਹ ਸਲਾਹ ਹੈ ਵੀ ਉਹਨਾਂ ਦੇ ਚਰਨਾਂ ਭਰ ਮਿਲ ਕੇ ਪੂਜੀਏ। ਕਰ ਉਪਾਇ ਤੁਮ ਸਭ ਪਚ ਹਾਰੇ, ਦੇਖ ਲੋ ਆਪਾਂ ਸਾਰੇ ਅਪਰਾਲੇ ਹੀਲੇ ਕਰਕੇ ਖਪਖਾਰ ਹੰਭ ਹਾਰ ਗਏ ਆ, ਖਪ ਗਏ ਆ। ਮਾਰਿਓ ਮਰਤ ਨ ਕਿਸੀ ਪ੍ਰਕਾਰੇ, ਜਿਹੜਾ ਦਰਵੇਸ਼ ਹੈ ਕਿਸੇ ਢੰਗ ਨਾਲ ਮਾਰਿਆ ਸਾਡਾ ਮਰਦਾ ਹੀ ਨਹੀਂ। ਹੋਏ ਅਧੀਨ ਗਹੋ ਪਦ ਜਾਏ, ਇਸ ਕਰਕੇ ਹੇ ਪਾਤਸ਼ਾਹ ਅਧੀਨ ਹੋ ਕੇ ਇਹਨਾਂ ਦੇ ਆਪਾਂ ਚਰਨ ਫੜ ਲਈਏ। ਖਤਾ ਲਿਓ ਆਪਣੀ ਬਖਸ਼ਾਈ, ਆਪਣੇ ਵੱਲੋਂ ਵੱਡੀ ਭੁੱਲ ਗਲਤੀ ਹੋ ਗਈ ਹੈ, ਮਾਫ਼ ਕਰਵਾ ਲਈਏ। ਅਜਮਤ ਦੇਖ ਬਚਨ ਸੁਣ ਕੇ, ਕਹਿੰਦੇ ਪ੍ਰਤੱਖ ਸ਼ਕਤੀ ਦੇਖ ਕੇ ਤੇ ਇਸੇ ਤਰ੍ਹਾਂ ਬਚਨ ਸੁਣ ਕੇ ਲੋਕਾਂ ਕੰਪਿਓ ਪਾਤਸ਼ਾਹ ਭੈ ਮੰਨ ਕੇ। ਹਾਂ, ਜਿਹੜਾ ਇੱਥੋਂ ਦਾ ਪਾਤਸ਼ਾਹ ਲਾਜਵਰ ਹਿਰਦੇ ਵਿੱਚ ਦਰਜਾ ਮੰਨ ਕੇ ਕੰਬਿਆ ਹੈ। ਬਹੁਤ ਅਵਗਿਆ ਕੀਨੀ ਮੋਹੀ, ਫਿਰ ਕਹਿਣ ਲੱਗਿਆ ਵੀ ਮੈਂ ਤਾਂ ਬਹੁਤ ਵੱਡੀ ਕਹਿੰਦੇ ਨਰਾਦਰੀ ਕੀਤੀ, ਭੁੱਲ ਗਲਤੀ ਕੀਤੀ ਹੈ। ਸਰਬ ਵਲਾਇਤ ਗਰਗ ਨਾ ਹੋਈ, ਇਹ ਕਹਿੰਦੇ ਇਹਨਾਂ ਦੇ ਮਰਨ ਐਸੀ ਨਿਗਰ ਨਾਲ ਝਾਕਣ ਕਰਕੇ ਮੇਰਾ ਰਾਜਧਾਨੀ ਨਾ ਗਰਤ ਹੋ ਜਾਏ। ਅਨਕ ਉਪਾਇਨ ਕਰ ਮਹਿਤਾਰੀ, ਉਸ ਵੇਲੇ ਰਾਜੇ ਨੇ ਅਨੇਕਾਂ ਤਰ੍ਹਾਂ ਦੀ ਜਿਹੜੀ ਭੇਟਾ ਆਪਣੇ ਹੱਥਾਂ ਵਿੱਚ ਧਾਰਨ ਕਰ ਲਈ। ਲੇ ਕਰ ਗਮਨਿਓ ਗੁਰੂ ਅਗਾਰੀ, ਇਸ ਤਰ੍ਹਾਂ ਲਾਜਵਰਦ ਪਾਤਸ਼ਾਹ ਤਰ੍ਹਾਂ ਤਰ੍ਹਾਂ ਦੀ ਭੇਟਾ ਲੈ ਕੇ ਸਤਿਗੁਰੂ ਅੱਗੇ ਚਲਾ ਗਿਆ। ਮੇਚਕ ਰੰਗ ਮਹਾ ਜਿਸ ਕੇਰੋ, ਜਿਸ ਲਾਜਵਰਦ ਪਾਤਸ਼ਾਹ ਦਾ ਕਹਿੰਦੇ ਬੜਾ ਭਿਆਨਕ ਕਾਲੇ ਕੱਟੇ ਵਰਗਾ ਰੰਗ ਹੈ। ਭੈ ਕਰਕੇ ਮਨ ਦੀਨ ਕਲੇਰੋ, ਮਨ ਵਿੱਚ ਕਹਿੰਦੇ ਡਰ ਜਾ ਧਾਰ ਕੇ ਬਹੁਤ ਹੀ ਆਈ ਨਮਾਣਾ ਜਿਹਾ ਹੋਇਆ ਹੈ। ਆਏ ਚਰਨ ਪੰਕਜ ਲਪਟਾਇਓ, ਆ ਕੇ ਗੁਰੂ ਮਹਾਰਾਜ ਦੇ ਚਰਨਾਂ ਤੇ ਲੱਗਿਆ ਹੈ। ਹੱਥ ਬੰਦ ਕੇ ਬਚਨ ਅਲਾਇਓ, ਦੋਵੇਂ ਹੱਥ ਜੋੜ ਕੇ ਲਾਜਵਰਦ ਪਾਤਸ਼ਾਹ ਨੇ ਬਚਨ ਕਹੇ। ਮੈਂ ਬਹੁਤ ਹੀ ਕੀਨੀ ਤਕਸੀਰੰ, ਇਹ ਦਰਵੇਸ਼ ਮੈਂ ਬਹੁਤ ਹੀ ਵੱਡੀ ਭੁੱਲ ਗਲਤੀ ਕੀਤੀ। ਬਖਸ਼ੋ ਆਪ ਤੁਮ ਗੁਣੀ ਗਹੀਰੰ, ਇਹ ਤਾਂ ਮਹਾਰਾਜ ਦਰਵੇਸ਼ੋ ਗੁਣਾਂ ਦੇ ਸਮੁੰਦਰੋਂ ਸਾਰੀ ਭੁੱਲ ਗਲਤੀ ਮੇਰੀ ਮਾਫ਼ ਕਰ ਦਿਓ। ਪੀਰਨ ਪੀਰ ਕੇ ਆਪ ਖੁਦਾਏ, ਤੁਸੀਂ ਮਹਾਰਾਜ ਪੀਰਾਂ ਦੇ ਪੀਰ ਹੋ ਅਥਵਾ ਆਪ ਹੀ ਖੁਦਾ ਆ ਗਏ ਹੋ। ਪ੍ਰਸ਼ੰਨਾ ਪਰ ਹੁਲ ਖਾਏ, ਇਹ ਤਾਂ ਮਹਾਰਾਜ ਗੋਬਤੀਓ ਜਾਣੇ ਨੀ ਪੈਂਦੇ ਵੀ ਕੌਣ ਹੋ, ਪੀਰਾਂ ਦੇ ਪੀਰੋ ਕੇ ਖੁਦਾ ਹੀ ਹੋ ਤੁਸੀਂ। ਰਾਵਰ ਕੀ ਰਜਾਏ ਉਰ ਧਰੋ, ਹੁਣ ਤਾਂ ਮਹਾਰਾਜ ਜੋ ਆਪ ਜੀ ਦੀ ਆਗਿਆ ਹੋਵੇਗੀ ਉਹ ਮੈਂ ਹਿਰਦੇ ਵਿੱਚ ਧਾਰਾਂਗਾ। ਬਹੁਰ ਅਵਗਿਆ ਫੇਰ ਨ ਕਰੋ, ਮੈਂ ਮਹਾਰਾਜ ਕੰਨ ਫੜਦਾ, ਮੁੜ ਕੇ ਤੁਹਾਡੇ ਵਰਗੇ ਫਕੀਰਾਂ ਦੀ ਨਰਾਦਰੀ ਬੇਅਦਬੀ ਮੈਂ ਨਹੀਂ ਕਰਾਂਗਾ ਜ਼ਿੰਦਗੀ ਵਿੱਚ। ਭਾ ਅਨਜਾਨ ਪਨੇ ਮਹਿ ਦੋਸ਼ਾ, ਮਹਾਰਾਜ ਮੈਨੂੰ ਪਤਾ ਨਹੀਂ ਸੀ ਅਣਜਾਣ ਉਹਨੇ ਵਿੱਚ ਬੜਾ ਭਾਰੀ ਗੁਨਾਹ ਹੋ ਗਿਆ ਹੈ। ਕਰ ਹੋ ਮਿਹਰ ਪਰ ਹਰ ਉਰ ਰੋਸਾ। ਇਸ ਕਰਕੇ ਮਹਾਰਾਜ ਦੇ ਵਿੱਚੋਂ ਗੁੱਸਾ ਛੱਡ ਕੇ ਮੇਰੇ ਤੇ ਮਿਹਰ ਦੀ ਨਿਗਾਹ ਕਰੋ ਜੀ। ਦੀਨ ਦੇਖ ਕਰ ਦੀਨ ਦਿਆਲਾ। ਜੋ ਗਰੀਬਾਂ ਤੇ ਦਿਆਲਤਾ ਕਰਨ ਵਾਲੇ ਸਤਿਗੁਰੂ ਦੀ ਦੀਨਤਾ ਹੀ ਨਿਮਰਤਾ ਦੇਖ ਕੇ ਕਹਿਓ ਕਰਨ ਉਪਕਾਰ ਵਿਸਾਲਾ। ਇਹਨੂੰ ਪਰਉਪਕਾਰ ਕਰਨ ਵਾਸਤੇ ਸਤਿਗੁਰੂ ਨੇ ਬਚਨ ਕਿਹਾ। ਦੋਹਰਾ ਨਰ ਮਾਰਨ ਜੇ ਪਰ ਹਰ। ਕਹਿੰਦੇ ਵੀ ਲਾਜਵਰਦ ਪਾਤਸ਼ਾਹ ਜੇ ਲੋਕਾਂ ਨੂੰ ਮਾਰਨਾ ਛੱਡ ਦੇਵੇ ਤਾਂ ਤੂੰ ਬਖਸ਼ਿਆ ਜਾਏ, ਫਿਰ ਤਾਂ ਖੁਦਾ ਦੀ ਦਰਗਾਹ ਵਿੱਚ ਤੂੰ ਬਖਸ਼ਿਆ ਜਾ ਸਕਦਾ। ਨਹਿ ਤਿਆਗੇ ਦੁੱਖ ਪਾਏ ਹੈ। ਜਿਹੜੇ ਕੋਈ ਬਾਹਰੋਂ ਆ ਜਾਂਦੇ ਆ ਜੀ, ਇਹਨਾਂ ਨੂੰ ਮਾਰਨਾ ਨਹੀਂ ਛੱਡੇਗਾ ਫਿਰ ਤਾਂ ਬੜਾ ਭਾਰੀ ਦੁੱਖ ਪਾਵੇਗਾ। ਦੋਜਖ ਮਿਲੇ ਸਜਾਏ। ਕਹਿੰਦੇ ਦੋਜਖਾਂ ਵਿੱਚ ਜਾ ਕੇ ਤਕੜੀ ਸਜ਼ਾ ਤੈਨੂੰ ਮਿਲੇਗੀ। ਚੌਪਈ ਲਾਜਵਰਦ ਸੁਣ ਬੈਨ ਲਾਇਓ। ਗੁਰੂ ਮਹਾਰਾਜ ਤੋਂ ਸੁਣ ਕੇ ਲਾਜਵਰਦ ਪਾਤਸ਼ਾਹ ਨੇ ਉਹ ਬਚਨ ਸੁਣਾਇਆ। ਜਬ ਕੋ ਤੁਮਰੇ ਪੱਗ ਲਪਟਾਇਓ। ਇਹ ਦਰਵੇਸ਼ ਗੁਰੂ ਨਾਨਕ ਸਾਹਿਬ ਜਦੋਂ ਤੇ ਤੁਹਾਡੇ ਦਰਸ਼ਨ ਕੀਤੇ ਤੁਹਾਡੇ ਚਰਨੀ ਆ ਲੱਗਿਆ। ਤ੍ਰਿਣ ਤੋਰਨ ਕੀ ਸ਼ਕਤ ਨ ਰਹੀ। ਮਹਾਰਾ ਮਨੁੱਖ ਨੂੰ ਮਾਰਨ ਦੀ ਤਾਂ ਕੀ ਗੱਲ ਹੈ, ਹੁਣ ਤਾਂ ਕਾਲਾ ਤੀਲਾ ਤੋੜਨ ਦੀ ਵੀ ਮੇਰੇ ਵਿੱਚ ਸ਼ਕਤੀ ਨਹੀਂ ਰਹੀ ਹੈ। ਔਰ ਕਹੋ ਜੋ ਕਰ ਹੋ ਸਹੀ। ਇਹ ਗੁਰੂ ਨਾਨਕ ਸਾਹਿਬ ਹੋਰ ਜੋ ਬਚਨ ਕਹੋਗੇ ਉਹ ਸਹੀ ਨਿਚੇ ਕਰਕੇ ਮੈਂ ਮੰਨਣਾ ਕਰਾਂਗਾ। ਜੇ ਤੈਂ ਹਮਰੀ ਆਇਸ ਮਾਨੀ। ਮਹਾਰਾ ਬੋਲੇ ਵੀ ਪਾਤਸ਼ਾਹ ਜੇ ਤੂੰ ਸਾਡੀ ਆਗਿਆ ਮੰਨ ਲਈ ਹੈ ਜੀ, ਲੋਕ ਮਾਰੇ ਇਸ ਤਰ੍ਹਾਂ ਬਾਹਰੋਂ ਆਏ ਲੋਕ ਮਾਰਨੇ ਛੱਡ ਦਿੱਤੇ। ਸਤ ਨਾਮ ਸਿਮਰੋ ਸੁਖ ਦਾਨੀ। ਫਿਰ ਵੀ ਸੁਖ ਦੇਣ ਵਾਲਾ ਸਤ ਨਾਮ ਵਾਹਿਗੁਰੂ ਸਿਮਰਨ ਲੱਗ ਜਾ। ਕਰ ਆਹਾਰ ਕੋ ਹੇਤ ਖੁਦਾਏ। ਖੁਦਾ ਦੇ ਨਾਂ ਦੇ ਉੱਪਰ ਕਹਿੰਦੇ ਲੰਗਰ ਪਾਣੀ ਤਿਆਰ ਕਰਕੇ ਦੇਸ਼ ਆਪਣੇ ਦੇਗ ਚਲਾਏ। ਆਪਣੇ ਇਲਾਕੇ ਵਿੱਚ ਆਪਣੇ ਸਾਰੇ ਇਲਾਕੇ ਵਿੱਚ ਲੰਗਰ ਚਲਾ ਦੇ ਖੁਦਾ ਦੇ ਨਾਂ ਦੇ। ਭੁੱਖਾ ਰਹਿਣ ਨ ਕੋ ਪਾਵੇ। ਤੇਰੇ ਕਹਿੰਦੇ ਇਲਾਕੇ ਵਿੱਚ ਕੋਈ ਗਰੀਬ ਪੁਰਸ਼ ਭੁੱਖਾ ਨਾ ਰਹਿਣਾ ਪਾਵੇ। ਵਸਤਰ ਸੁਦੇਹ ਨਰਨ ਜੋ ਆਵੇ। ਨਗਨ ਜੋ ਆਵੇ, ਜਿਹੜਾ ਕੋਈ ਨੰਗਾ ਹੋਵੇ ਉਹਨੂੰ ਤੂੰ ਵਸਤਰ ਵੀ ਦੇ ਦਿਆ ਕਰ ਪਹਿਨਣ ਲਈ। ਆਜਜ ਕੀ ਪਰ ਵਰਸ਼ ਕਰੀ ਜੈ। ਜਿਹੜੇ ਕੋਈ ਆਜਜ ਕੀ ਹੈ, ਦੁਖੀ ਗਰੀਬ, ਉਹਨਾਂ ਦੀ ਕਹਿੰਦੇ ਪਾਲਣਾ ਪੋਸਣਾ ਕਰੀਏ। ਕਲ ਮਲ ਕਰਨੇ ਸਭ ਤਜ ਦੀ ਜੈ। ਜਿਹੜੇ ਕੋਈ ਜੀਆਂ ਨੂੰ ਮਾਰਨਾ ਪਾਪ ਕਰਨੇ ਇਹ ਸਾਰੇ ਛੱਡ ਦਈਏ। ਮਨ ਬਚਨ ਕੀਨੋ ਸੋ ਕੰਮ। ਭਾਈ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਦੀ ਬਚਨ ਮੰਨ ਕੇ ਰਾਜੇ ਨੇ ਸਾਰੇ ਕੰਮ ਕੀਤੇ। ਸਿਮਰਨ ਕਰਨ ਲੱਗਾ ਸਤਨਾਮ। ਕਹਿੰਦੇ ਸੱਚਾ ਨਾਮ ਦਾ ਸਿਮਰਨ ਕਰਨ ਲੱਗ ਪਿਆ, ਵਾਹਿਗੁਰੂ ਵਾਹਿਗੁਰੂ ਲੱਗ ਗਿਆ ਕਰਨ। ਪੀਰ ਕਰਿਓ ਸ੍ਰੀ ਨਾਨਕ ਤਾਹੀ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੂੰ ਇਸ ਨੇ ਆਪਣਾ ਪੀਰ ਗੁਰੂ ਬਣਾ ਲਿਆ। ਭਇਓ ਮੁਰੀਦ ਸੇਵ ਚਿਤ ਚਾਹੀ। ਮਹਾਰਾਜ ਦਾ ਮੁਰੀਦ ਸੇਵਕ ਹੋ ਗਿਆ, ਚਿਤ ਵੀ ਸੇਵਾ ਕਰਨੀ ਚਾਹੀ। ਕੇਤਿਕ ਦਿਵਸ ਬਸੇ ਤੇਹ ਪੁਰ ਮੈਂ। ਭਾਈ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਜੀਓ, ਕੁਝ ਕੁ ਦਿਨ ਇਸ ਦੇ ਸ਼ਹਿਰ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਬਸੇ ਰਹੇ। ਪਸਰਿਓ ਸੁਜਸ ਸਰਬ ਘਰ ਘਰ ਮੈਂ। ਘਰਾਂ ਘਰਾਂ ਵਿੱਚ ਗੁਰੂ ਨਾਨਕ ਸਾਹਿਬ ਦਾ ਜਸ ਫੈਲ ਗਿਆ ਹੈ। ਹੋਵਨ ਲੱਗੀ ਅਥਿਤ ਕੀ ਸੇਵਾ। ਜਿਹੜੇ ਰਾਹੀ ਪਾਂਧੀ ਹੈ ਉਹਨਾਂ ਦੀ ਸੇਵਾ ਹੋਣ ਲੱਗ ਪਈ ਹੈ। ਜਪ ਹੈ ਨਾਮ ਸ੍ਰੀ ਅਲਖ ਅਪੇਵਾ। ਜੋ ਲਖਣੇ ਤੋਂ ਰਹਿਤ ਭੇਦ ਤੋਂ ਰਹਿਤ ਉਸਦਾ ਨਾਮ ਜਪਦੇ ਸਾਰੇ। ਇੱਕ ਦਿਵਸ ਬੈਠੇ ਜਗ ਸਾਈਂ। ਭਾਈ ਬਾਲਾ ਜੀ ਕਹਿੰਦੇ ਇੱਕ ਦਿਨ ਦੀ ਗੱਲ ਹੈ, ਸੰਸਾਰ ਦੇ ਮਾਲਕ ਗੁਰੂ ਨਾਨਕ ਸਾਹਿਬ ਜੀ ਬੈਠੇ ਸਨ। ਸ੍ਰੀ ਅੰਗਦ ਮੈਂ ਗਿਰਾ ਅਲਾਈ। ਗੁਰੂ ਅੰਗਦ ਸਾਹਿਬ ਜੀ, ਮੈਂ ਗੁਰੂ ਨਾਨਕ ਸਾਹਿਬ ਜੀ ਨੂੰ ਇਉਂ ਭਾਈ ਬਾਲਾ ਜੀ ਨੇ ਬਚਨ ਕਿਹਾ ਸੀ। ਰਾਮ ਚੰਦ ਸ੍ਰੀ ਪ੍ਰਭ ਅਵਤਾਰਾ। ਗੁਰੂ ਨਾਨਕ ਸਾਹਿਬ ਜੀ ਤ੍ਰੇਤੇ ਯੁਗ ਦੇ ਵਿੱਚ ਰਾਮ ਚੰਦਰ ਜੀ ਉਹ ਭਗਵਾਨ ਵਿਸ਼ਨੂੰ ਦੇ ਅਵਤਾਰ ਹੋਏ। ਦੈਤਨ ਕੋ ਕੁਲ ਜਾਹੇ ਸੰਘਾਰਾ, ਇਹਨਾਂ ਨੇ ਦੈਤਾਂ ਦੇ ਕੁਲ ਨੂੰ ਕਹਿੰਦੇ ਮਾਰਨਾ ਕੀਤਾ। ਲੰਕਾ ਹੁਤੀ ਉਦਦ ਕੇ ਮਾਹੀ, ਬਾਰਾ ਸੁਣਿਆ ਵੀ ਸਮੁੰਦਰ ਦੇ ਵਿੱਚ ਲੰਕਾ ਬਣੀ ਹੋਈ ਸੀ। ਮਾਰਗ ਜਾਣ ਤਹਾਂ ਕੋ ਨਾਹੀ, ਉੱਥੇ ਲੰਕਾ ਵਿੱਚ ਜਾਣ ਦਾ ਕੋਈ ਰਸਤਾ ਹੈ ਨਹੀਂ ਸੀ, ਹਰ ਪਾਸੇ ਸਮੁੰਦਰ ਦਾ ਪਾਣੀ ਪਾਣੀ ਸੀ। ਗਿਰ ਤਰਾਏ ਤਹ ਸੇਤ ਬੰਧਾਵਾ, ਮਹਾਰਾਜ ਸੁਣਿਆ ਵੀ ਰਾਮ ਜੀ ਨੇ ਉਹ ਸਮੁੰਦਰ ਉੱਪਰ ਪੁਲ ਬੰਨਿਆ ਸੀ, ਤੇ ਇਸ ਤਰ੍ਹਾਂ ਕਹਿੰਦੇ ਜਿਹੜੇ ਪਹਾੜ ਪੱਥਰ ਹੈ ਉਹ ਪਾਣੀ ਉੱਪਰ ਧਰਾ ਦਿੱਤੇ ਸਨ। ਸਭ ਕੱਪ ਕਟਕ ਪਾਰ ਸੋ ਲੰਘਾਵਾ, ਇਸ ਤਰ੍ਹਾਂ ਰਾਮ ਜੀ ਨੇ ਸਾਰਾ ਜਿਹੜਾ ਬੰਧਨਾਂ ਦਾ ਦਲ ਹੈ ਉਹ ਉਸ ਪੁਲ ਦੇ ਉੱਪਰ ਦੀ ਲੰਘਾਇਆ ਸੀ। ਹੈ ਅਬ ਲੋਕਨ ਲਾਲਸ ਮੋਹੀ, ਉਹ ਮਹਾਰਾ ਜਿਹੜੀ ਲੰਕਾ ਹੈ ਨਾ ਉਹਨੂੰ ਦੇਖਣ ਦੀ ਮੈਂ ਭਾਈ ਬਾਲਾ ਜੀ ਨੂੰ ਚਾਹਨਾ ਹੈ। ਕਿਰਪਾ ਧਾਰ ਦਿਖ ਰਾਵਹ ਉਹੀ, ਮਹਾਰਾ ਜਿਹੜੀ ਲੰਕਾ ਹੈ ਨਾ ਉਹ ਜਿੱਥੇ ਰੌਣ ਰਹਿੰਦਾ ਸੀ ਜਿਹਨੂੰ ਜਾ ਰਾਮ ਨੇ ਜਾ ਕੇ ਮਾਰਿਆ ਦਾਖਸ਼ਾ ਨੂੰ, ਮੈਨੂੰ ਦਿਖਾਓ ਜੀ। ਸੁਣ ਕੇ ਬੋਲੇ ਪਰਮ ਕਿਰਪਾਲਾ, ਹੇ ਗੁਰੂ ਅੰਗਦ ਸਾਹਿਬ ਜੀ ਮੇਰੇ ਪਾਸੋਂ ਸੁਣ ਕੇ ਦਿਆਲੂ ਕਿਰਪਾਲੂ ਮਹਾਨ ਸਤਿਗੁਰੂ ਬੋਲੇ, ਤੁਮਰਾ ਕਹਿਓ ਕਰੋ ਹਾਂ ਬਾਲਾ। ਭਾਈ ਬਾਲਾ ਜਿਵੇਂ ਤੂੰ ਬਚਨ ਕਿਹਾ ਲਾਪਾ ਮੈਂ ਕਰ ਲੈਣੇ, ਤੈਨੂੰ ਲੰਕਾ ਜਾ ਦਿਖਾਉਣੇ। ਵਿਦਾ ਭਏ ਤਿੰਨ ਤੇ ਭਰ ਆਈ, ਹੇ ਗੁਰੂ ਅੰਗਦ ਸਾਹਿਬ ਜੀਓ ਮੇਰੇ ਕਹਿਣ ਕਰਕੇ ਮਹਾਰਾਜ ਮੱਲੋ ਮੱਲੀ ਉੱਥੋਂ ਦੇ ਰਾਜੇ ਤੋਂ ਵਿਦਿਆ ਹੋ ਗਏ। ਤਤ ਛਿਨ ਗਮਨ ਕੀਨ ਗਤ ਦਾਈ, ਮੁਕਤੀ ਦਾਤੇ ਨੇ ਫਿਰ ਬੜੀ ਛੇਤੀ ਚੱਲਣਾ ਕੀਤਾ। ਪੂਰਨ ਪਹੁੰਚੇ ਸਾਗਰ ਤੀਰੰ, ਗੁਰੂ ਅੰਗਦ ਸਾਹਿਬ ਜੀ ਬੜੀ ਛੇਤੀ ਗੁਣਾਂ ਦੇ ਸਮੁੰਦਰ ਉਹ ਸਮੁੰਦਰ ਦੇ ਕਿਨਾਰੇ ਜਾ ਪਹੁੰਚੇ। ਬੈਠ ਗਏ ਤਹ ਗੁਣੀ ਗਹੀਰੰ, ਗੁਣਾਂ ਦੇ ਸਮੁੰਦਰ ਗੁਰੂ ਨਾਨਕ ਸਾਹਿਬ ਜੀ ਉਹਦੇ ਕਿਨਾਰੇ ਤੇ ਬੈਠ ਗਏ। ਜਹ ਰਗਬੀਰ ਸੇਤ ਬੰਧਵਾਇਓ, ਜਿੱਥੇ ਰਾਮ ਚੰਦਰ ਜੀ ਨੇ ਉਹ ਸਮੁੰਦਰ ਉੱਪਰ ਦੀ ਪੁਲ ਬਨਵਾਇਆ ਸੀ। ਏਕ ਲਿੰਗ ਸ਼ਿਵ ਤਹਾਂ ਸੁਹਾਇਓ, ਉੱਥੇ ਸਮੁੰਦਰ ਦੇ ਕਿਨਾਰੇ ਤੇ ਕਹਿੰਦੇ ਸ਼ਿਵ ਲਿੰਗ ਜਾ ਸੋਭਨੀਕ ਹੈ ਸੀ। ਤੇਹ ਬਿਲੋਕ ਬੋਲਿਓ ਮਰਦਾਨਾ, ਉਹ ਸ਼ਿਵਲਿੰਗੀ ਵੰਗੀ ਵੇਖ ਕੇ ਭਾਈ ਬਾਲਾ ਭਾਈ ਮਰਦਾਨਾ ਜੀ ਬੋਲ ਪਏ, ਕਿਸ ਪ੍ਰਕਾਰ ਸ਼ਿਵਲਿੰਗ ਸਥਾਨਾ, ਮਹਾਰਾਜ ਸਮੁੰਦਰ ਦੇ ਕਿਨਾਰੇ ਉੱਪਰ ਸ਼ਿਵਲਿੰਗ ਜਾ ਕਿਵੇਂ ਪਿਆ ਹੋਇਆ, ਕਿਹਨੇ ਇਹ ਅਸਥਾਪਨ ਕੀਨੋ, ਇੱਥੇ ਸਮੁੰਦਰ ਦੇ ਕਿਨਾਰੇ ਲਿਆ ਕੇ ਕਿਹਨੇ ਮਹਾਰਾਜ ਨੂੰ ਟਿਕਾਇਆ ਇੱਥੇ ਰੱਖਿਆ। ਮਹਾ ਮਹਾਤਮ ਪੂਜਨ ਕੀ ਪੂਜਨ ਦੀਨੋ, ਜੀ ਮਹਾ ਮਹਾਤਮ ਪੂਜਨ ਦੀਨੋ ਦੀਨੋ ਹੈ, ਇਸ ਤਰ੍ਹਾਂ ਕਹਿੰਦੇ ਜਿਹੜਾ ਮਹਾਨ ਜਿਹੜਾ ਪੂਜਣਾ ਮੰਨਿਆ ਜਾਂਦਾ ਸਮਝਿਆ ਜਾਂਦਾ। ਸਰਬ ਸੁਨਾਵਹ ਮੁਜੈ ਪ੍ਰਸੰਗਾ, ਮਹਾ ਮਹਾਤਮ ਪੂਰਨ ਚੀਨੋ ਮੇਰੇ ਕੋਲ ਪਾਠ ਕੀਤਾ ਹੈ, ਬੜਾ ਭਾਰੀ ਮਹਾਤਮੇ ਦਾ ਪੂਜਨ ਦਾ ਚੀਨੋ ਕੀ ਜਾਣਿਆ ਪਛਾਣਿਆ ਸਮਝਿਆ ਜਾਂਦਾ ਹੈ, ਇਹਦਾ ਮਹਾਰਾਜ ਸ਼ਿਵਲਿੰਗ ਦਾ ਮੈਨੂੰ ਪ੍ਰਸੰਗ ਹੀ ਸੁਣਾ ਦਿਓ। ਭੂਤ ਭਵਿੱਖਿਅਤ ਲਖ ਹੋ ਸਰਬੰਗਾ, ਕਿਉਂਕਿ ਮਹਾਰਾਜ ਪਿਛਲੇ ਸਮੇਂ ਦੀ ਹੁਣ ਸਮੇਂ ਦੀ ਤੇ ਆਉਣ ਵਾਲੇ ਸਮੇਂ ਦੀ ਸਾਰੀ ਗੱਲ ਨੂੰ ਤੁਸੀਂ ਜਾਣਦੇ ਹੋ। ਦੋਹਰਾ ਸ੍ਰੀ ਨਾਨਕ ਬੋਲੇ ਬਚਨ, ਭਾਈ ਬਾਲਾ ਜੀ ਕਹਿੰਦੇ ਮਰਦਾਨੇ ਤੋਂ ਸੁਣ ਕੇ ਗੁਰੂ ਨਾਨਕ ਸਾਹਿਬ ਬਚਨ ਬੋਲੇ। ਸੁਣ ਮਰਦਾਨੇ ਗਾਥ, ਮਰਦਾਨੇ ਆ ਸ਼ਿਵਲਿੰਗ ਦੀ ਕਹਾਣੀ ਜੀ ਸੁਣ ਲਾ। ਰਾਮ ਚੰਦਰ ਆਏ ਇਹਾ, ਜਦੋਂ ਤ੍ਰੇਤੇ ਯੁੱਗ ਵਿੱਚ ਰਾਮ ਚੰਦਰ ਜੀ ਇੱਥੇ ਆਏ ਸੀ ਨਾ, ਬਾਂਦਰ ਦਲ ਕੇ ਸਾਥ, ਬਾਂਦਰਾਂ ਦਾ ਦਲ ਉਹਨਾਂ ਦੇ ਨਾਲ ਸੀ ਬੜਾ ਭਾਰੀ। ਚੌਪਈ ਉਦਦ ਬਿਲੋਕਤ ਹਿਰਦੈ ਵਿਚਾਰਾ, ਮਰਦਾਨੇ ਸਮੁੰਦਰ ਨੂੰ ਵੇਖ ਕੇ ਰਾਮ ਜੀ ਨੇ ਹਿਰਦੇ ਵਿੱਚ ਸੋਚਿਆ ਵਿਚਾਰਿਆ, ਇਸ ਕੇ ਜਾਵਹਿ ਕਿਹ ਬਿਦ ਪਾਰਾ, ਇਹ ਨਾਲ ਦੇ ਸਾਥੀਆਂ ਨੂੰ ਕਹਿਣ ਲੱਗੇ ਵੀ ਇਹ ਸਮੁੰਦਰ ਤੋਂ ਪਰਲੇ ਪਾਸੇ ਕਿਵੇਂ ਜਾਵਾਂਗੇ। ਸਭ ਮਿਲ ਕਹੇ ਉਹ ਬੰਧਾਵਾ ਉਹ ਸੇਤਾ, ਸਾਰਿਆਂ ਨੇ ਮਿਲ ਕੇ ਇਹ ਕਿਹਾ ਸੀ ਰਾਮ ਜੀ ਨੂੰ ਕਿ ਮਹਾਰਾ ਇਹਦੇ ਉੱਪਰ ਤੁਸੀਂ ਪੁਲ ਬਣਵਾ ਲਓ। ਮਾਨ ਬਚਨ ਅਸ ਰਗ ਕੁਲ ਕੇਤਾ, ਕਹਿੰਦੇ ਉਹ ਸਾਰਿਆਂ ਦਾ ਜਿਹੜਾ ਬਚਨ ਹੈ ਇਸ ਤਰ੍ਹਾਂ ਦਾ ਕਿਹਾ, ਰਾਘਵਾਂ ਦੀ ਕੁਲ ਦੇ ਜਿਹੜੇ ਤੁਜਾਰ ਉਹਨਾਂ ਨੇ ਮੰਨ ਲਿਆ। ਪ੍ਰਥਮੇ ਸਿਵ ਕੀ ਪੂਜਾ ਕੀ ਨੀ, ਮਰਦਾਨੇ ਪੁਲ ਬੱਲਣ ਤੋਂ ਪਹਿਲਾਂ ਰਾਮ ਚੰਦਰ ਜੀ ਨੇ ਕਹਿੰਦੇ ਸ਼ਿਵ ਜੀ ਦੀ ਪੂਜਾ ਕੀਤੀ ਸੀ। ਪੁਲ ਬਾਂਧਨ ਪੁਨ ਆਇਸ ਦੀਨੀ, ਫਿਰ ਉਸ ਤੋਂ ਬਾਅਦ ਸਮੁੰਦਰ ਉੱਪਰ ਪੁਲ ਬੰਨਣ ਵਾਸਤੇ ਆਗਿਆ ਕਰ ਦਿੱਤੀ। ਕਾਜ ਕਰਨ ਤੇ ਜੌਨ ਅਗਾਰੇ, ਕਿਉਂਕਿ ਜਿਹੜਾ ਕੰਮ ਵੀ ਕਰਨਾ ਹੋਵੇ ਉਹ ਕਰਨ ਤੋਂ ਅਗਾਰੇ ਕੀਏ ਪਹਿਲਾਂ। ਗੁਰ ਪੂਜਹ ਹੋਇਆ ਪੁਰਖ ਸੁਖਾਰੇ, ਜਿਹੜਾ ਆਪਣੇ ਗੁਰੂ ਨੂੰ ਪੂਜਦਾ ਹੁੰਦਾ ਬਹੁਤ ਪੁਰਖ ਸੌਖਾ ਹੋ ਜਾਂਦਾ ਹੈ। ਤਬ ਕੋ ਇਹ ਸ਼ਿਵ ਲਿੰਗ ਸੁਹਾਵਾ, ਇਸ ਕਰਕੇ ਰਾਮ ਜੀ ਨੇ ਆਪਣੇ ਗੁਰੂ ਸ਼ਿਵ ਜੀ ਦੀ ਪੂਜਾ ਕੀਤੀ ਸੀ, ਕਿਉਂਕਿ ਵਿਸ਼ਨੂੰ ਜਿਹੜਾ ਉਹ ਸ਼ਿਵ ਜੀ ਦਾ ਧਿਆਨ ਧਰਦਾ, ਜਿਹੜਾ ਸ਼ਿਵ ਜੀ ਹੈ ਉਹ ਵਿਸ਼ਨੂੰ ਜੀ ਦਾ ਧਿਆਨ ਧਰਦਾ ਹੈ। ਉਹ ਇਸ ਤਰ੍ਹਾਂ ਯਾਨੀ ਸ਼ਿਵ ਜੀ ਦਾ ਗੁਰੂ ਵਿਸ਼ਨੂੰ ਹੈ, ਵਿਸ਼ਨੂੰ ਦਾ ਗੁਰੂ ਸ਼ਿਵ ਜੀ ਹੈ, ਇੱਕ ਦੂਸਰੇ ਦਾ ਧਿਆਨ ਉਹਨੂੰ ਮੰਨਦਾ, ਉਹਨੂੰ ਵੱਡਾ ਮੰਨਦਾ ਹੈ। ਇਸ ਕਰਕੇ ਕਹਿੰਦੇ ਵੀ ਉਹ ਵੀ ਜਿਹੜਾ ਆਪਣੇ ਗੁਰੂ ਦਾ ਪੂਜਨ ਕਰਦਾ ਹੈ ਅਤੇ ਉਹ ਸੌਖਾ ਹੋ ਜਾਂਦਾ ਹੈ। ਵੀ ਇਸ ਕਰਕੇ ਰਾਮ ਜੀ ਨੇ ਆਪਣੇ ਗੁਰੂ ਸ਼ਿਵ ਦੀ ਪੂਜਾ ਕੀਤੀ ਇੱਥੇ, ਕਦੇ ਇਹ ਸੁਣ ਕੇ ਸਾਡੇ ਸਿੱਖ ਨਾ ਲੱਗ ਜਾਣ ਸ਼ਿਵ ਜੀ ਦੀ ਪੂਜਾ ਇਹ ਤਾਂ ਰਾਮ ਜੀ ਨੇ ਪੂਜਿਆ ਸੀ ਸ਼ਿਵ ਜੀ, ਅਸੀਂ ਤਾਂ ਗੁਰੂ ਨਾਨਕ ਸਾਹਿਬ ਗੁਰੂ ਗ੍ਰੰਥ ਸਾਹਿਬ ਨੇ ਪੂਜਣਾ ਹੈ, ਕਿਉਂਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਮਹਾਰਾਜ ਨੇ ਕਿਹਾ ਤਾਂ ਗੁਰੂ ਕਲਗੀਧਰ ਜੀ ਨੇ। ਇਸ ਕਰਕੇ ਰਗਬਰ ਕੀਨ ਸਥਾਪਨ ਭਾਵਾ, ਇਸ ਤਰ੍ਹਾਂ ਕਹਿੰਦੇ ਪ੍ਰੇਮ ਪਿਆਰ ਨਾਲ ਸ਼ਰਧਾ ਨਾਲ ਰਾਮ ਜੀ ਨੇ ਇੱਥੇ ਕਹਿੰਦੇ ਸ਼ਿਵਲਿੰਗ ਟਿਕਾਇਆ ਸੀ। ਪਾਹਨ ਪਰ ਲਿਖ ਕਰ ਨਿਜ ਨਾਮੋ, ਉਦੋਂ ਬਾਅਦ ਜਿੰਨੇ ਕਹਿੰਦੇ ਪੱਥਰ ਲਿਆਂਦੇ ਗਏ ਸੀ ਉਹਨਾਂ ਪੱਥਰਾਂ ਉੱਪਰ ਰਾਮ ਦਾ ਨਾਮ ਲਿਖਾਇਆ ਸੀ। ਸੇਤ ਬਾਂਧ ਲੀਨੋ ਅਬ ਰਾਮ, ਐਵੇਂ ਮਰਦਾਨੇ ਉਹ ਰਾਮ ਜੀ ਨੇ ਸਮੁੰਦਰ ਦੇ ਉੱਪਰ ਦੀ ਪੁਲ ਬੰਨ ਬਣਾ ਲਿਆ। ਮਰਦਾਨਾ ਕਹਿ ਭਾ ਸੰਦੇਹੂ, ਮਰਦਾਨਾ ਕਹਿਣ ਲੱਗਿਆ ਮਹਾਰਾ ਪ੍ਰਸੰਗ ਜਾ ਸੁਣ ਕੇ ਫਿਰ ਮੈਨੂੰ ਹੁਣ ਸੰਸਾ ਹੋਇਆ। ਕਿਉਂ ਰਗਬਰ ਕੀਨ ਕ੍ਰਿਤ ਏਹੂ, ਰਾਮ ਚੰਦਰ ਜੀ ਮਹਾਰਾਜ, ਰਾਮ ਚੰਦਰ ਜੀ ਨੇ ਮਹਾਰਾ ਇਉਂ ਕਿਉਂ ਕਰਤੱਵ ਕੀਤਾ, ਸ਼ਿਵ ਜੀ ਨੂੰ ਕਿਉਂ ਪੂਜਿਆ, ਸਰਬ ਭਾ ਕਿਉਂ ਲਿਖਿਆ, ਸਰਬ ਭਾਂਤ ਸਮਰੱਥ ਗੁਸਾਈ, ਕਿਉਂਕਿ ਰਾਮ ਜੀ ਆਪਣੇ ਸਮੇਂ ਵਿੱਚ ਸਭ ਤਰ੍ਹਾਂ ਸਿੱਖ ਕੇ ਸਮਰੱਥ ਸੀ, ਤਾਕਤਵਰ ਸੀ, ਆਪ ਹੁਤੇ ਠਾਂਡੇ ਜਿਹ ਥਾਈ, ਰਾਮ ਜੀ ਕਹਿੰਦੇ ਸਰਬ ਸਮਰੱਥ ਆਪ ਖੜੋਤੇ ਸੀ। ਕਿਉਂ ਤਹ ਸ਼ਿਵ ਅਭਿਖੇਕਨ ਕੀਨਾ, ਫਿਰ ਕਹਿੰਦੇ ਜਦੋਂ ਆਪ ਸਮਰੱਥ ਸੀ ਫਿਰ ਉਹਨਾਂ ਨੇ ਕਹਿੰਦੇ ਕਿਉਂ ਸ਼ਿਵ ਜੀ ਨੂੰ ਪੂਜਣਾ ਮੰਨਣਾ ਕੀਤਾ। ਇੱਕ ਸੰਸਾ ਮੁਝ ਇਹ ਹੋ ਪ੍ਰਵੀਨਾ, ਇੱਕ ਮਾਰਾ ਸਿਆਣੇ ਸਤਿਗੁਰੂ ਮੈਨੂੰ ਹੋਰ ਵੀ ਸੰਸਾ ਹੈ, ਆਪਣੋ ਲਿਖ ਕਰ ਨਾਮ ਬਹੋਰੀ। ਰਾਮ ਜੀ ਨੇ ਫਿਰ ਆਪਣਾ ਜਿਹੜਾ ਨਾਮ ਹੈ ਉਹ ਪੱਥਰ ਉੱਪਰ ਲਿਖਵਾਇਆ ਸੀ। ਤਾਰੇ ਪਾਹਨ ਰਾਖੇ ਜੋਰੀ, ਫਿਰ ਕਹਿੰਦੇ ਆਪਣੇ ਬਲ ਦੇ ਨਾਲ ਜਿਹੜੇ ਪੱਥਰ ਜੇ ਉਹ ਪਾਣੀ ਤੋਂ ਤਾਰ ਦਿੱਤੇ ਸੀ। ਇਸ ਪ੍ਰਕਾਰ ਕਿਉਂ ਕੀਨ ਪ੍ਰਿਆਸਾ, ਹੋਏ ਰਾਮ ਜੀ ਨੇ ਇਸ ਤਰ੍ਹਾਂ ਦਾ ਯਤਨ ਕੀਤਾ ਵੀ ਤੁਸੀਂ ਵੇਖੋ ਮਹਾਰਾਜ ਸਮਰੱਥ ਹੋ, ਸਾਨੂੰ ਪਾਣੀ ਦੇ ਉੱਪਰ ਦੀ ਲਈ ਫਿਰਦੇ ਹੋ, ਉਹ ਕਿਉਂ ਪੁਲ ਬਣਾਉਂਦੇ ਫਿਰਦੇ ਰਹੇ ਸਮਰੱਥ, ਉਹ ਆਪਣਾ ਨਾਮ ਕਿਉਂ ਲਿਖਾਉਂਦੇ ਫਿਰਦੇ ਰਹੇ, ਇਸ ਕਰਕੇ ਮੈਨੂੰ ਸਮਰੱਥ ਹੈ ਸੰਸਾ ਹੈ। ਉਰ ਸੰਸੇ ਦੁਆ ਦੇਹੋ ਬਿਨਾਸਾ, ਦੋ ਸੰਸੇ ਹੋਏ ਵੀ ਸ਼ਿਵ ਜੀ ਨੂੰ ਕਿਉਂ ਪੂਜਿਆ ਤੇ ਆਪਣਾ ਨਾਮ ਕਿਉਂ ਪੱਥਰਾਂ ਉੱਪਰ ਲਿਖਾਇਆ। ਹੋਏ ਬਲ ਹੀ ਨੇ ਇਉਂ ਬਨ ਆਈ, ਇਸ ਤਰ੍ਹਾਂ ਦੀ ਗੱਲ ਬਣਾਉਂਦੀ ਹੈ ਵੀ ਰਾਮ ਜੀ ਬਲ ਤੋਂ ਰਹਿਤ ਹੋਣੇ ਕੋਈ ਤਾਕਤ ਨਹੀਂ ਹੋਣੀ ਹੈ, ਅਪਰ ਅਲੰਬ ਪਾਏ ਕਰ ਜਾਈ, ਇਸੇ ਕਰਕੇ ਹੋਰਨਾਂ ਦਾ ਆਸਰਾ ਪਾ ਖਾ ਕੇ ਉਹ ਕਹਿੰਦੇ ਪਾਰ ਗਏ ਆ ਨਾ। ਸੁਣ ਕਰ ਕਿਰਪਾ ਨਿਧਾਨ ਬਖਾਨਾ, ਮਰਦਾਨੇ ਤੋਂ ਸੁਣ ਕੇ ਕਿਰਪਾ ਦੇ ਖਜ਼ਾਨੇ ਸਤਿਗੁਰੂ ਨੇ ਫੇਰ ਕਿਹਾ। ਉੱਤਰ ਸੁਣ ਹੁਕਾਨ ਮਰਦਾਨਾ, ਮਰਦਾਨੇ ਦੋਹਾਂ ਦਾ ਜਿਹੜਾ ਜਵਾਬ ਹੈ ਧਿਆਨ ਦੇ ਕੇ ਕੰਨ ਲਾ ਕੇ ਸੁਣ ਲਾ। ਭਗਤ ਨਾਮ ਕੀ ਵੱਡ ਵਡਿਆਈ, ਵੀ ਜਿਹੜੇ ਭਗਤ ਹੁੰਦੇ ਹੈ ਅਸਾਂ ਜਿਹੜਾ ਨਾਮ ਹੈ ਇਹ ਦੋਹਾਂ ਦੀ ਵੱਡੀ ਵਡਿਆਈ ਹੈ, ਭਗਤ ਦੀ ਵੀ ਤੇ ਨਾਮ ਦੀ ਵੀ। ਸੁਰ ਨਰ ਸਭ ਮਹਿ ਆਪ ਰਖਾਈ, ਇਹ ਤਾਂ ਕਹਿੰਦੇ ਸਾਰਿਆਂ ਦੇਵਤਿਆਂ ਦੇਵਤਾਂ ਵਿੱਚ ਮਨੁੱਖਾਂ ਵਿੱਚ ਆਪ ਕਹਿੰਦੇ ਨਾਮ ਦੀ ਤੇ ਭਗਤਾਂ ਦੀ ਵਡਿਆਈ ਰੱਖਣਾ ਰਖਾਣਾ ਕੀਤੀ। ਸਭ ਭਗਤਨ ਮਹਿ ਸ਼ੰਭ ਮਹਾਨਾ, ਕਿਉਂਕਿ ਸਾਰਿਆਂ ਭਗਤਾਂ ਵਿੱਚ ਜੇ ਵੇਖੀਏ ਕਹਿੰਦੇ 88 ਵਰਾ ਧਿਆਨ ਵਿੱਚ ਬੈਠਾ ਰਹਿੰਦਾ, ਜਿਸ ਕਰਕੇ ਸ਼ਿਵ ਜੀ ਨੂੰ ਮਹਾਨ ਭਗਤ ਮੰਨਿਆ। ਆਠੋਂ ਜਾਮ ਧਰਹਿ ਉਰ ਧਿਆਨਾ, ਦੇ ਅੱਠੇ ਪੈਰ ਭਗਵਾਨ ਵਿਸ਼ਨੂੰ ਦਾ ਧਿਆਨ ਲਾਈ ਰੱਖਦਾ ਉਹ। ਵਿਸ਼ਨੂੰ ਸਤੋ ਗੁਣ ਉਜਲ ਰੰਗਾ, ਇਸ ਕਰਕੇ ਜਿਹੜਾ ਵਿਸ਼ਨੂੰ ਹੈ ਕਹਿੰਦੇ ਸਤੋਗੁਣੀ ਸੁਭਾਅ ਵਾਲਾ ਹੈ, ਜਿਸ ਕਰਕੇ ਵਿਸ਼ਨੂੰ ਦਾ ਉਜਲ ਰੰਗ ਹੈ, ਚਿੱਟਾ ਰੰਗ ਹੈ ਸਰੀਰ ਦਾ। ਕਰਤ ਧਿਆਨ ਸਿਤ ਭਾਸਰ ਬੰਗਾ, ਜਿਹੜਾ ਸ਼ਿਵਜੀ ਹੈ ਕਹਿੰਦੇ ਵਿਸ਼ਨੂੰ ਦਾ ਧਿਆਨ ਕਰ ਰਿਹਾ, ਜਿਸ ਕਰਕੇ ਸ਼ਿਵਜੀ ਦਾ ਕਹਿੰਦੇ ਜਿਹੜਾ ਰੰਗ ਹੈ ਚਿੱਟਾ ਹੋ ਗਿਆ। ਤਮ ਗੁਣ ਸ਼ਿਆਮ ਸੋ ਸ਼ਿਵ ਬਖਿਆਤੀ, ਜਿਹੜਾ ਸ਼ਿਵਜੀ ਹੈ ਕਹਿੰਦੇ ਤਮੋ ਗੁਣੀ, ਇਸ ਕਰਕੇ ਸ਼ਿਵਜੀ ਦਾ ਕਾਲਾ ਰੰਗ ਹੈ ਸੀ। ਵਿਸ਼ਨੂੰ ਧਿਆਨ ਕਰ ਹੀ ਦਿਨ ਰਾਤੀ, ਜਿਹੜਾ ਭਗਵਾਨ ਵਿਸ਼ਨੂੰ ਦਿਨੇ ਰਾਤ ਸ਼ਿਵਜੀ ਦਾ ਧਿਆਨ ਧਰਦਾ ਧਿਆਨ ਲਾਈ ਰੱਖਦਾ। ਸ਼ਿਆਮ ਰੂਪ ਭਾ ਕਾਰਨ ਇਹੀ, ਇਸ ਕਰਕੇ ਭਗਵਾਨ ਵਿਸ਼ਨੂੰ ਦਾ ਕਹਿੰਦੇ ਕਾਲਾ ਸਰੂਪ ਹੋ ਗਿਆ, ਇਹ ਕਾਰਨ ਹੈ ਇਸ ਵਿੱਚ। ਭੇ ਵਿਪਰੀਤ ਰੰਗ ਦੋ ਦੇਹੀ, ਕਹਿੰਦੇ ਦੋਹਾਂ ਸਰੀਰਾਂ ਦੇ ਆਪੋ ਵਿੱਚ ਹੀ ਕਹਿੰਦੇ ਦੋਹਾਂ ਦੇ ਰੰਗ ਉਲਟੇ ਹੋ ਗਏ, ਜਿਹਦਾ ਚਿੱਟਾ ਸੀ ਉਹਦਾ ਕਾਲਾ ਹੋ ਗਿਆ, ਜਿਹਦਾ ਕਾਲਾ ਉਹਦਾ ਚਿੱਟਾ ਹੋ ਗਿਆ। ਇਨ ਮਹਿ ਭੇਦ ਨਾਰੰਚਕ ਜਾਨੋ, ਇਹਨਾਂ ਦੋਹਾਂ ਵਿੱਚ ਕਹਿੰਦੇ ਕੋਈ ਰਤਾ ਜਿੰਨਾ ਭੇਦ ਨਹੀਂ ਹੈ, ਸ਼ਿਵ ਜੀ ਤੇ ਵਿਸ਼ਨੂੰ ਇੱਕੋ ਜਿਹੇ ਹੀ ਹੈ। ਦੁਆ ਸਰੂਪ ਇੱਕ ਜੋਤ ਪਛਾਨੋ, ਵਿਸ਼ਨੂੰ ਤੇ ਸ਼ਿਵ ਜੀ ਦੇ ਕਹਿੰਦੇ ਜੋਤ ਭਾਂ ਇੱਕ ਹੈ, ਤੇ ਉਹ ਦੇਖਣ ਨੂੰ ਸਰੂਪ ਦੇ ਆਕਾਰ ਦੋ ਹਨ। ਅਬ ਸੁਣ ਨਾਮ ਲਿਖਿਓ ਜਿਉਂ ਕਹੋ, ਹੁਣ ਵੀ ਜਿਵੇਂ ਰਾਮ ਜੀ ਨੇ ਪੱਥਰ ਉੱਪਰ ਨਾਮ ਰਾਮ ਨਾਮ ਲਿਖਿਆ ਸੀ, ਉਹ ਵੀ ਸੁਣ ਲਾ। ਕਰ ਤੇਰੇ ਉਰ ਕਾ ਸੰਸਾ ਦਹੋ, ਤੇਰੇ ਹਿਰਦੇ ਦਾ ਜਿਹੜਾ ਸੰਸਾ ਹੈ ਉਹ ਵੀ ਲੈ ਦਗਦ ਕਰ ਦਿੰਦੇ, ਉਹ ਵੀ ਕੱਢ ਦਿੰਦੇ ਮਰਦਾਨੇ। ਰੂਪ ਦੇਖ ਉਧਰੇ ਹੈ ਥੋਰੇ, ਕਿਉਂਕਿ ਰਾਮ ਜੀ ਨੇ ਵਿਚਾਰਿਆ ਸੀ ਵੀ ਜਿਹੜਾ ਸਾਡਾ ਸਰੀਰ ਦਾ ਸਰੂਪ ਹੈ ਇਹਨੂੰ ਦੇਖ ਕੇ ਤਾਂ ਥੋੜਿਆਂ ਦਾ ਹੀ ਉਧਾਰ ਹੋਣਾ। ਜਪਤ ਨਾਮ ਕੋ ਤਰੇ ਕਰੋਰੇ, ਨਾਮ ਨੂੰ ਜਪ ਕਰਕੇ ਤਰੋਣਾ ਤਰੇ ਅਤੇ ਕਰੋਣਾ ਤਰ ਜਾਣਗੇ। ਨਾਮੀ ਤੇ ਹੈ ਨਾਮ ਵਡਾਈ, ਇਸ ਕਰਕੇ ਜਿਹੜਾ ਨਾਮੀ ਹੈ ਨਾਮ ਵਾਲਾ ਉਹਦੇ ਨਾਲੋਂ ਨਾਮ ਦੀ ਵੱਡੀ ਵਡਿਆਈ, ਨਾਮ ਵੱਡਾ ਉੱਚੇ ਉੱਪਰ ਉੱਚਾ ਨਾਮ ਹੈ। ਮਹਿਮਾ ਆਪਹਿ ਰਾਮ ਲਿਖਾਈ, ਇਸ ਕਰਕੇ ਆਪ ਹੀ ਰਾਮ ਜੀ ਨੇ ਆਪਣੇ ਨਾਮ ਦੀ ਆਪਣੇ ਨਾਲੋਂ ਜ਼ਿਆਦਾ ਮਹਿਮਾ ਜਣਾਈ ਹੈ। ਬੰਧ ਸੇਤ ਪੁੰਨ ਕੀਨ ਪਿਆਨਾ, ਇਸੇ ਕਰਕੇ ਰਾਮ ਨਾਮ ਲੈ ਕੇ ਪੁਲ ਬੰਨ ਕੇ ਪੁਲ ਦੇ ਉੱਪਰ ਦੀ ਜਾਣਾ ਕੀਤਾ। ਹਨੇ ਦੈਤ ਜਿਨ ਮਨ ਅਭਿਮਾਨਾ, ਇਹਨਾਂ ਦੈਂਤਾਂ ਦੇ ਮਨਾਂ ਵਿੱਚ ਬੜਾ ਅਭਿਮਾਨ ਸੀ ਵੀ ਸਾਨੂੰ ਕੌਣ ਮਾਰ ਸਕਦਾ, ਰਾਮ ਜੀ ਨੇ ਜਾ ਮਾਰੇ ਸੀ। ਸੁਣ ਮਰਦਾਨਾ ਬੂਝਣ ਲਾਗਾ, ਇਸ ਤਰ੍ਹਾਂ ਸੁਣ ਕੇ ਮਰਦਾਨਾ ਫਿਰ ਪੁੱਛਣ ਲੱਗ ਪਿਆ। ਰਗਬਰ ਕਥਾ ਸੁਣਨ ਅਨੁਰਾਗਾ, ਰਾਮ ਜੀ ਦੀ ਕਹਿੰਦੇ ਥੋੜੀ ਬਹੁਤੀ ਹੋਰ ਕਥਾ ਸੁਣਨ ਵਾਸਤੇ ਪ੍ਰੇਮੀ ਪਿਆਰਾ ਹੋ ਗਿਆ ਮਰਦਾਨਾ। ਬਾਂਧ ਉਦਦ ਕਿਉਂ ਪਾਰ ਪਧਾਰੇ, ਮਰਦਾਨਾ ਕਹਿੰਦਾ ਮਹਾਰਾਜ ਸਮੁੰਦਰ ਦੇ ਉੱਪਰ ਦੀ ਪੁਲ ਜਾ ਬੰਨ ਕੇ ਕਿਉਂ ਰਾਮ ਜੀ ਗਏ। ਲੰਕ ਵਿਖੇ ਕਿਉਂ ਦੈਤ ਸੰਘਾਰੇ, ਲੰਕਾ ਵਿੱਚ ਜਾ ਕੇ ਰਾਮ ਜੀ ਨੇ ਕਿਉਂ ਦੈਂਤਾਂ ਨੂੰ ਮਾਰਿਆ। ਸਰਬ ਪ੍ਰਸੰਗ ਸੁਣਾਵਹ ਮੋਹੀ, ਇਸ ਤਰ੍ਹਾਂ ਦੈਂਤਾਂ ਦੇ ਮਾਰਨ ਦਾ ਸਾਰਾ ਪ੍ਰਸੰਗ ਵੀ, ਬਾਕੀ ਰਾਮ ਜੀ ਦਾ ਥੋੜਾ ਜਿਹਾ ਪ੍ਰਸੰਗ ਵੀ ਮੈਨੂੰ ਸੁਣਾਈ ਦਿਓ। ਰਾਵਰ ਤੇ ਕੁਛ ਗੁਪਤ ਨਾ ਹੋਈ, ਕਿਉਂਕਿ ਮਹਾਰਾ ਪਰਮੇਸ਼ਰ ਰੂਪ ਹੋ, ਆਪ ਚੋਂ ਤਾਂ ਕੋਈ ਗੁਪਤ ਨਹੀਂ ਨਾ ਹੋ ਸਕਦਾ, ਆਪ ਤੋਂ ਤਾਂ ਐਸਾ ਨਹੀਂ ਵੀ ਬਈ ਜਿਹਨਾਂ ਨਾ ਪਤਾ ਹੋਵੇ। ਸੁਣ ਕੇ ਬੋਲੇ ਪਰਮ ਪ੍ਰਵੀਨਾ, ਗੁਰੂ ਮਹਾਰਾ ਮਰਦਾਨੇ ਤੋਂ ਸੁਣ ਕੇ ਇਸ ਤਰ੍ਹਾਂ ਬੋਲੇ, ਇੱਕ ਦਸ਼ਰਤ ਨਿਰਿਪ ਹੁਤੋ ਕੁਲੀਨਾ, ਵੀ ਮਰਦਾਨੇ ਤੈਨੂੰ ਸੰਖੇਪ ਨਾਲ ਪ੍ਰਸੰਗ ਸੁਣਾਉਣੇ ਇੱਕ ਚੰਗੇ ਕੁਲ ਵਾਲਾ ਦਸ਼ਰਥ ਰਾਜਾ ਹੈ ਸੀ। ਤ੍ਰੈ ਰਾਨੀ ਤੇ ਹਲੀਨ ਵਿਵਾਹੀ। ਉਹ ਦਸ਼ਰਥ ਰਾਜੇ ਨੇ ਸਮੇਂ ਅਨੁਸਾਰ ਤਿੰਨ ਰਾਣੀਆਂ ਵਿਆਹੀਆਂ ਸੀ। ਕੁਸ਼ਲਿਆ ਕਹਿ ਕਈ ਆਹੀ। ਇੱਕ ਦਾ ਨਾਮ ਸੀ ਕੁਸ਼ਲਿਆ, ਦੂਜੀ ਦਾ ਨਾਮ ਸੀ ਕਕੇਈ। ਬਹੁਰ ਸੁਮਿਤਰਾ ਜਾਨਹ ਨਾਰੀ। ਮਰਦਾਨੇ, ਤੀਸਰੀ ਰਾਜੀ ਰਾਣੀ ਦਾ ਨਾਮ ਤੂੰ ਸੁਮਿਤਰਾ ਕਰਕੇ ਜਾਣ ਲੈ। ਤਿੰਨ ਤੇ ਜਨਮਤ ਭੇਸ ਉਤਚਾਰੀ। ਤਿੰਨਾਂ ਰਾਣੀਆਂ ਤੋਂ ਚਾਰ ਪੁੱਤਰ ਪੈਦਾ ਹੋਏ ਸੀ ਦਸ਼ਰਥ ਦੇ ਘਰ ਦੇ ਵਿੱਚ, ਜੇਸਟ, ਕੁਸ਼ਲਿਆ ਤੇ ਰਾਮੂ। ਜਿਹੜਾ ਵੱਡਾ ਪੁੱਤਰ ਸੀ ਨਾ, ਕਹਿੰਦੇ ਉਹ ਕੁਸ਼ਲਿਆ ਤੋਂ ਹੋਏ ਸਨ। ਕਿ ਕਈ ਕੇਰ ਭਰਤ ਭਾ ਨਾਮ। ਜਿਹੜੀ ਦੂਜੀ ਰਾਣੀ ਕਕੇਈ ਸੀ, ਉਹ ਤੋਂ ਛੋਟਾ ਪੁੱਤਰ ਕਹਿੰਦੇ ਭਰਤ ਹੋਇਆ ਸੀ। ਲਛਮਣ ਬਹੁਰ ਸ਼ਤਰੂ ਘਨ ਜੋ। ਇਸੇ ਤਰ੍ਹਾਂ ਲਛਮਣ ਤੇ ਫਿਰ ਜਿਹੜਾ ਸ਼ਤਰੂ ਘਨ ਹੈ ਦੂਜਾ ਉਹਦਾ ਭਰਾ। ਜਨੇ ਸੁਮਿਤਰਾ ਨੰਦਨ ਦੋ। ਤੀਜੀ ਜਿਹੜੀ ਰਾਣੀ ਸੁਮਿਤਰਾ ਸੀ, ਇਹਨੇ ਦੋ ਪੁੱਤਰ ਪੈਦਾ ਕੀਤੇ ਸਨ। ਕਾਮ ਸਮਾਨ ਰੂਪ ਜਿਨ ਕੇਰੇ। ਇਹ ਵੀ ਮਰਦਾਨੇ ਚਾਰਾਂ ਦੇ ਜਿਹੜੇ ਸਰੂਪ ਸੀ, ਜਿਵੇਂ ਕਾਮ ਦੇਵਤਾ ਹੁੰਦਾ ਨਾ, ਇਹੋ ਜਿਹੇ ਸੋਹਣੇ ਸੀ ਉਹ। ਖੇਲਤ ਹੋਤ ਸਰੀਰ ਵਡੇਰੇ। ਇਉਂ ਕਹਿੰਦੇ ਚਾਹਾਂ ਦੇ ਖੇਲਦਿਆਂ ਖੇਲਦਿਆਂ ਸਰੀਰ ਉਹਨਾਂ ਦੇ ਵੱਡੇ ਹੋ ਗਏ। ਵਿਸ਼ਵਾਮਿੱਤਰ ਹੁਤੋ ਮੁਨ ਰਾਏ। ਇਹ ਵੀ ਮਰਦਾਨੇ ਉਸ ਸਮੇਂ ਇੱਕ ਵਿਸ਼ਵਾਮਿੱਤਰ ਰਾਜਾ ਹੋਇਆ। ਜੱਗ ਕਰਨ ਤਿੰਨ ਸੌਜ ਬਣਾਈ। ਮੈਂ ਜੱਗ ਕਰਾਂ ਜਿਸ ਕਰਕੇ ਉਹਨੇ ਸਮੱਗਰੀ ਜੀ ਇਕੱਠੀ ਕਰੀ ਕਰਾਈ। ਵਿਘਨ ਕੀਨ ਤਬ ਦੈਂਤਨ ਆਏ। ਜਿਹੜੇ ਦੈਂਤ ਉਹਨਾਂ ਨੇ ਆ ਕੇ ਜੱਗ ਵਿੱਚ ਵਿਘਨ ਕੀਤਾ, ਆ ਕੇ ਹੱਡ ਜੇ ਸਿੱਟ ਦਿੰਦੇ ਸੀ। ਮੱਖ ਕਰਨੇ ਤੇ ਦੀਨ ਹਟਾਏ। ਇਸ ਤਰ੍ਹਾਂ ਵੀ ਮਰਦਾਨੇ ਵਿਸ਼ਵਾਮਿੱਤਰ ਨੂੰ ਜੱਗ ਕਰਨੋਂ ਉਹਨੇ ਵਿਘਨ ਪਾ ਕੇ ਦੈਂਤਾਂ ਨੇ ਹਟਾ ਤਾ ਸੀ। ਬੈਠ ਮੁਨੀਸ਼ਰ ਕੀਨੋ ਧਿਆਨ। ਇਹ ਵੀ ਮਰਦਾਨੇ ਫਿਰ ਉੱਥੇ ਬੈਠ ਕੇ ਜਿਹੜਾ ਮੁਨੀਆਂ ਵਿੱਚੋਂ ਵੱਡਾ ਵਿਸ਼ਵਾਮਿੱਤਰ ਉਹਨੇ ਧਿਆਨ ਲਾਉਣਾ ਕੀਤਾ ਸੀ। ਜਗਤ ਸਰਬ ਬਿਰ ਤੰਤ ਪਛਾਨਾ। ਧਿਆਨ ਵਿੱਚ ਬੈਠ ਕੇ ਸਾਰੇ ਸੰਸਾਰ ਦਾ ਉਹਨੇ ਪ੍ਰਸੰਗ ਜਾਣ ਪਛਾਣ ਲਿਆ। ਰਾਵਣ ਤੇ ਦੇਵਨ ਦੁੱਖ ਪਾਈ। ਧਿਆਨ ਵਿੱਚ ਉਹਨੂੰ ਪਤਾ ਲੱਗਿਆ ਵੀ ਜਿਹੜਾ ਰਾਵਣ ਹੈ ਉਹ ਤੋਂ ਦੇਵਤੇ ਦੁੱਖ ਪਾ ਰਹੇ। ਗਏ ਅਕਾਲ ਪੁਰਖ ਸ਼ਰਨ ਆਏ। ਰਾਵਣ ਤੋਂ ਦੁਖੀ ਹੋਏ ਜਿੰਨੇ ਦੇਵਤੇ ਆ ਵਿਸ਼ਨੂੰ ਦੀ ਸ਼ਰਨ ਵਿੱਚ ਗਏ ਤੇ ਅਕਾਲ ਪੁਰਖ ਦਾ ਅਰਸ ਵਿਸ਼ਨੂੰ ਲਾਉਣਾ ਹੈ। ਭਾਖ ਪ੍ਰਸੰਸਾ ਬੇਨਤੀ ਕੀਨੀ। ਉਹ ਕਹਿੰਦੇ ਬੇਨਤੀ ਉਸਤੀ ਕਰਕੇ ਵਿਸ਼ਨੂੰ ਦੇ ਕੋਲ ਇਸ ਤਰ੍ਹਾਂ ਉਹਨਾਂ ਨੇ ਬੇਨਤੀ ਕੀਤੀ ਦੇਵਤਿਆ। ਸ੍ਰੀ ਕਰਤਾਰ ਸਰਬ ਜਬ ਚੀਨੀ। ਜਦੋਂ ਕਹਿੰਦੇ ਸਵਾਏ ਮਾਨ ਕਰਤਾਰ ਵਿਸ਼ਨੂੰ ਨੇ ਦੇਵਤਿਆਂ ਦੀ ਸਾਰੀ ਬਿਰਤਾ ਪੀੜਾ ਜਾਣੀ। ਤਬ ਸ੍ਰੀ ਵਿਸ਼ਨ ਧਰਿਓ ਅਵਤਾਰਾ। ਜਦੋਂ ਕਹਿੰਦੇ ਵਿਸ਼ਨੂੰ ਜੀ ਨੇ ਦੇਵਤਿਆਂ ਦੀ ਰੱਖਿਆ ਦੈਂਤਾਂ ਨੂੰ ਮਾਰਨ ਵਾਸਤੇ ਰਾਮ ਜੀ ਦਾ ਧਾਰਨ ਕਰ ਲਿਆ, ਧਿਆਨ ਵਿੱਚ ਉਹਨੂੰ ਪਤਾ ਚੱਲਿਆ ਵਿਸ਼ਵਾਮਿੱਤਰ ਨੂੰ। ਦੈਂਤ ਸਰਬ ਕੋ ਕਰ ਹੈ ਸੰਘਾਰਾ। ਇਸ ਤਰ੍ਹਾਂ ਵਿਸ਼ਨੂੰ ਜੀ ਰਾਮ ਰੂਪ ਹੋ ਕੇ ਹੁਣ ਸਾਰਿਆਂ ਦੈਂਤਾਂ ਦਾ ਮਾਰਨਾ ਕਰਨਗੇ। ਕਰਕੇ ਧਿਆਨ ਲਖਿਓ ਅਸ ਜਬ ਹੀ। ਇਹ ਮਰਦਾਨੇ ਜਦੋਂ ਵਿਸ਼ਵਾਮਿੱਤਰ ਨੇ ਇਸ ਤਰ੍ਹਾਂ ਧਿਆਨ ਕਰਕੇ ਸਾਰਾ ਕੁਝ ਜਾਣਿਆ। ਆਇਓ ਅਯੁੱਧਿਆ ਮੁਨਵਰ ਤਬ ਹੀ। ਜਿਹੜਾ ਵਿਸ਼ਵਾਮਿੱਤਰ ਵੱਡਾ ਮੁਨੀ ਸੀ ਉਹ ਸਿੱਧਾ ਅਯੁੱਧਿਆ ਸ਼ਹਿਰ ਆ ਪਹੁੰਚਾ। ਨਿਰਪਨੈ ਸਨਮਾਨਿਓ ਕਰ ਬੰਦਨ। ਜਿਹੜਾ ਦਸ਼ਰਥ ਰਾਜਾ ਸੀ ਉਸਨੇ ਵਿਸ਼ਵਾਮਿੱਤਰ ਨੂੰ ਮੁਨੀ ਨੂੰ ਬੜਾ ਸਨਮਾਨ ਦਿੱਤਾ। ਕੀਨੋ ਜਾਚਨ ਜੇਸ਼ਟ ਨੰਦਨ। ਉਸ ਵੇਲੇ ਵਿਸ਼ਵਾਮਿੱਤਰ ਨੇ ਜੱਗ ਦੀ ਸੰਪੂਰਤਨਾ ਲਈ ਦਸ਼ਰਥ ਰਾਜੇ ਤੋਂ ਵੱਡਾ ਪੁੱਤਰ ਜਿਹੜਾ ਰਾਮ ਨਾਲ ਲੈ ਕੇ ਜਾਣ ਲਈ ਮੰਗ ਕਰ ਲਈ। ਲੈ ਨਿਰਪਤੇ ਰਗਵਰ ਵਰ ਆਈ। ਇਸ ਤਰ੍ਹਾਂ ਕਹਿੰਦੇ ਦਸ਼ਰਥ ਰਾਜਾ ਪੁੱਤਰ ਦਿੰਦਾ ਤਾਂ ਹੈ ਨਹੀਂ ਸੀ, ਪਰ ਮੁਨੀ ਨੇ ਕਹਿੰਦੇ ਮੱਲੋ ਮੱਲੀ ਲੈ ਲਿਆ। ਆਸ਼ਰਮ ਗਮਨਿਓ ਹਰਖ ਵਡਾਈ। ਹਾਂ, ਜਿੱਥੇ ਆਪਣਾ ਟਿਕਾਣਾ ਸੀ ਉੱਥੇ ਖੁਸ਼ੀ ਵਧਾ ਕੇ ਨਾਲ ਲੈ ਕੇ ਚਲਾ ਗਿਆ। ਮਾਰਗ ਵਿਖੇ ਤਾਰਕਾ ਮਾਰੀ। ਮਰਦਾਨੇ ਰਾਮ ਜੀ ਨੇ ਰਸਤੇ ਵਿੱਚ ਜਾਂਦਿਆਂ ਜਾਂਦਿਆਂ ਧਾਰਕਾ ਰਾਕਸ਼ਣੀ ਮਾਰ ਸੁੱਟੀ। ਦੋਏ ਦੈਂਤ ਆਏ ਬਲ ਭਾਰੀ, ਰਸਤੇ ਵਿੱਚ ਭਾਰੀ ਬਲ ਗਏ, ਹੋਰ ਵੀ ਦੋ ਦੈਂਤ ਆ ਗਏ ਸੀ। ਬਿਨ ਫਰ ਸਰ ਮਰੀਜ਼ ਕੈ ਮਾਰਾ, ਕਹਿੰਦੇ ਬਿਨਾਂ ਜਿਹੜਾ ਤੀਰ ਦੀ ਨੋਕ ਤੋਂ ਮਰੀਜ਼ ਨੂੰ ਮਾਰ ਦਿੱਤਾ ਸੀ ਰਾਮ ਜੀ। ਜਾਏ ਪਰਿਓ ਲੰਕਾ ਕੇ ਦੁਆਰਾ, ਇਸ ਤਰ੍ਹਾਂ ਜ਼ਖਮੀ ਜਾ ਹੋ ਕੇ ਜਿਹੜਾ ਮਰੀਜ਼ ਹੈ ਕਹਿੰਦੇ ਲੰਕਾ ਤੇ ਦਰਬਾਰੇ ਜੱਡ ਗਿਆ ਸੀ। ਹਨੇ ਉਸ ਬਾਹੋ ਰਾਮ ਪੁਨ ਤੂਰਨ, ਫਿਰ ਇੱਕ ਬਾਹੋ ਨਾਮ ਦਾ ਦੈਨ ਸੀ, ਉਹਨੂੰ ਵੀ ਰਾਮ ਜੀ ਨੇ ਬੜਾ ਛੇਤੀ ਮਾਰ ਮੁਕਾਇਆ। ਰਿਖਵਰ ਕੀਨੋ ਮੱਖ ਸੰਪੂਰਨ, ਇਸ ਤਰ੍ਹਾਂ ਜਿਹੜਾ ਰਿਖੀਆਂ ਦਾ ਸ੍ਰੇਸ਼ਟ ਰਿਖੀ ਵਿਸ਼ਵਾਮਿਤਰ ਆ, ਉਹਦਾ ਜਾ ਕੇ ਰਾਮ ਜੀ ਨੇ ਜੱਗ ਸੰਪੂਰਨ ਕਰਿਆ ਕਰਵਾਇਆ ਸੀ। ਤੇ ਸਿੰਧ ਜਨਕ ਦੂਤ ਚੱਲ ਆਵਾ, ਇਸੇ ਤਰ੍ਹਾਂ ਮਰਦਾਨੇ ਫਿਰ ਉਸੇ ਸਮੇਂ ਜਿਹੜਾ ਜਨਕ ਰਾਜਾ ਉਹਦਾ ਕੋਈ ਦੂਤ ਚੱਲ ਕੇ ਆਇਆ। ਸੁਤਾ ਸੁਯੰਬਰ ਜਾਹਿਰ ਚਾਵਾ, ਜਿਸ ਜਨਕ ਰਾਜੇ ਨੇ ਆਪਣੀ ਜਿਹੜੀ ਸੀਤਾ ਲੜਕੀ ਉਹਦੇ ਵਿਆਹਣ ਵਾਸਤੇ ਕਹਿੰਦੇ ਸੁਯੰਬਰ ਰਸਿਆ ਵੀ ਰਾਜਿਆਂ ਨੂੰ ਇਕੱਠੇ ਕਰਕੇ ਜਿਹਨੂੰ ਇਹ ਦੇਖੇਗੀ ਆਪ ਵਰ ਲਏ, ਸੁਯੰਬਰ ਆਪ ਵੇਖ ਕੇ ਵਰਨਾ। ਇਸ ਤਰ੍ਹਾਂ ਸਵੰਬਰ ਕਹਿੰਦੇ ਰਚਿਆ। ਲੀਨ ਮੁਨੀ ਸੰਗ ਦੋਨੋਂ ਭਾਈ, ਉਸ ਵੇਲੇ ਵੀ ਮਰਦਾਨੇ ਜਿਹੜਾ ਵਿਸ਼ਵਾਮਿੱਤਰ, ਇਸਨੇ ਕਹਿੰਦੇ ਦੋਵਾਂ ਭਰਾਵਾਂ ਨੂੰ ਨਾਲ ਲੈ ਲਿਆ, ਲਛਮਣ ਨੂੰ ਤੇ ਰਾਮ ਜੀ ਨੂੰ। ਗਯੋ ਵਿਦੇਹ ਨਗਰ ਜਿਹ ਥਾਈ, ਜਿੱਥੇ ਜਨਕ ਰਾਜੇ ਦੀ ਪੁਰੀ ਹੈ ਮਿਥਲਾਪੁਰੀ, ਉੱਥੇ ਉਹ ਲੈ ਕੇ ਚਲਿਆ ਗਿਆ ਸੀ। ਤਹ ਬਹੁ ਭੂਪਨ ਭਇਓ ਸਮਾਜਾ, ਮਰਦਾਨੇ ਉੱਥੇ ਮਿਥਲਾਪੁਰੀ ਵਿੱਚ ਬੜੇ ਰਾਜਿਆਂ ਦਾ ਇਕੱਠ ਹੋਇਆ ਹੋਇਆ ਸੀ ਸੀਤਾ ਨੂੰ ਵਿਆਹੁਣ ਵਾਸਤੇ। ਧਨ ਤੋਰਨ ਕੋ ਸਰਿਓ ਨ ਕਾਜਾ, ਸ਼ਰਤ ਇਹੀ ਸੀ ਵੀ ਜਿਹੜਾ ਸ਼ਿਵਜੀ ਦਾ ਤਨਕ ਪਿਆ ਜਿਹੜਾ ਇਹਨੂੰ ਤੋੜ ਦੇਗਾ ਉਹਨੂੰ ਸੀਤਾ ਵਿਆਹ ਦਿੱਤੀ ਜਾਏਗੀ, ਜਿਸ ਕਰਕੇ ਕਹਿੰਦੇ ਤਨਕ ਤੋੜਨ ਦਾ ਕਿਸੇ ਤੋਂ ਕੰਮ ਪੂਰਾ ਨਾ ਹੋ ਸਕਿਆ, ਕੋਈ ਰਾਜਾ ਤਨਕ ਤੋੜ ਨਾ ਸਕਿਆ। ਇਸ ਤਰ੍ਹਾਂ ਕਿਸੇ ਇਸ ਥਾਂ ਵਿੱਚ ਪ੍ਰਸੰਗ ਹੈ ਵੀ ਇਹ ਜਿਹੜਾ ਇਹ ਤਨਕ ਨੂੰ ਚੁੱਕ ਦੇਵੇ, ਇਹਦੇ ਬਾਲੇ ਜੇ ਕੱਢ ਦੇਵੇ ਤੇ ਉਹਨੂੰ ਇਹ ਸੀਤਾ ਵਿਆਹ ਦਿੱਤੀ ਜਾਏ ਸੀ। ਉਹ ਜਿਹੜਾ ਤਨਕ ਬਹੁਤ ਕਹਿੰਦੇ ਤਕੜਾ ਭਾਰਾ ਸੀ, ਵਾਲਮੀਕੀ ਰਮਾਇਣ ਵਿੱਚ ਇਹਦਾ ਭਾਰ ਜਿਹਾ ਲਿਖਿਆ ਵੀ ਜਦੋਂ ਕਿਤੇ ਉਹ ਜਨਕ ਰਾਜਾ ਇੱਧਰ ਉੱਧਰ ਨੂੰ ਸਫਾਈ ਥਾਂ ਦੀ ਕਰਨੀ ਹੁੰਦੀ ਸੀ, ਤਨਕ ਨੂੰ ਚੱਕ ਕੇ ਕਰਦਾ ਕਰਾਉਂਦਾ ਸੀ, ਕਹਿੰਦੇ 5000 ਬੰਦਾ ਚੁੱਕ ਕੇ ਇੱਧਰ ਉੱਧਰ ਨੂੰ ਕਰਦਾ ਹੁੰਦਾ ਸੀ। ਅਤੇ ਸੀਤਾ ਕਹਿੰਦੇ ਅਸੀਂ ਬਲਵਾਨ ਸੀ, ਰੋਜ਼ ਜਦੋਂ ਝਾੜੂ ਦਿੰਦੀ ਹੈ ਚੀਚੀ ਨਾਲ ਚੱਕ ਕੇ ਬਾਲਾ ਜਿਹਾ ਕੱਢ ਕੇ ਹੇਠਾਂ ਝਾੜੂ ਮਾਰ ਦਿੰਦੀ ਸੀ। ਇਸ ਕਰਕੇ ਕਹਿੰਦੇ ਜਨਕ ਰਾਜੇ ਨੇ ਵੇਖਿਆ ਵੀ ਜਿਹੜਾ ਇਹਦੇ ਵਰਗਾ ਬਲਵਾਨ ਹੋਊਗਾ ਨਾ, ਜਿਹੜਾ ਇਹਦਾ ਬਾਲੇ ਕੱਢ ਦੇ ਤਾਂ ਉਹ ਚੱਕ ਕੇ ਮਾਰਦੀ ਨਾ ਝਾੜੂ, ਜਿਹੜਾ ਇਹਦਾ ਬਾਲੇ ਕੱਢ ਦੇ ਉਹਨੂੰ ਵਿਆਹੂੰਗਾ। ਇਸ ਕਰਕੇ ਰਾਜੇ ਨੇ ਇਹ ਰਾਜੇ ਇਕੱਠੇ ਕੀਤੇ ਸੀ, ਜਿਨ੍ਹਾਂ ਦੇ ਵਿੱਚ ਰੌਣ ਵੀ ਗਿਆ ਹੋਇਆ ਸੀ। ਇਹਨੂੰ ਵੀ ਇਹ ਅੰਦਰ ਖਿਆਲ ਸੀ ਵੀ ਇਹ ਸੀਤਾ ਨੂੰ ਮੈਂ ਵਿਆਹ ਲਵਾਂ। ਇਸ ਤਰ੍ਹਾਂ ਦਾ ਪ੍ਰਸੰਗ ਜਿਹਾ ਆਉਂਦਾ ਇੱਥੇ ਨਹੀਂ ਆਇਆ, ਕਿਉਂਕਿ ਇਹ ਸੰਖਿਪਤ ਨਾਲ ਹੈ। ਫਿਰ ਇਹ ਫਿਰ ਸ਼ਿਵਜੀ ਨੂੰ ਮੰਨਿਆ ਪੂਜਿਆ ਅਤੇ ਕਹਿੰਦਾ ਵੀ ਮਹਾਰਾਜ ਮੈਨੂੰ ਵਰ ਦਿਓ, ਬਚਨ ਕਹੋ ਵੀ ਮੈਂ ਹੁਣ ਸੀਤਾ ਵਿਆਹੁਣੀ ਹੈ। ਰਾਜੇ ਉੱਥੇ ਇਕੱਠੇ ਹੋਣਗੇ, ਉੱਥੇ ਸ਼ਰਤ ਰੱਖੀ ਗਈ ਹੈ ਵੀ ਜਿਹੜਾ ਇਹ ਤਨਖ ਨੂੰ ਚੁੱਕ ਦੇਵੇ ਉਹਨੂੰ ਵਿਆਹੀ ਜਾਏਗੀ। ਤੁਸੀਂ ਮਾਰਾ ਬਚਨ ਕਰੋ ਸ਼ਿਵ ਭਗਵਾਨ ਵੀ ਮੈਂ ਉਹ ਤਨਕ ਨੂੰ ਚੁੱਕ ਲਵਾਂ। ਅਤੇ ਉਹ ਸ਼ਿਵਜੀ ਨੇ ਕਹਿ ਦਿੱਤਾ ਵੀ ਹਾਂ ਬਈ, ਰਾਵਣ ਤੋਂ ਇੱਕ ਵਾਰੀ ਤਨਕ ਨੂੰ ਚੁੱਕ ਲਵੇਗਾ। ਕਹਿੰਦੇ ਇਸ ਤਰ੍ਹਾਂ ਇਹ ਖੁਸ਼ ਹੋਇਆ ਆ। ਉਦੋਂ ਜਦੋਂ ਉਹ ਇਕੱਠੇ ਜਿਹੇ ਹੋਏ ਰਾਜੇ, ਅਤੇ ਅਗਲੇ ਦਿਨ ਉਹ ਸਾਰਾ ਕੁਛ ਕਰਨਾ ਕਰਾਉਣਾ ਸੀ, ਰਾਵਣ ਦੇ ਮਨ ਵਿੱਚ ਖਿਆਲ ਆਇਆ ਵੀ ਕੱਲ੍ਹ ਨੂੰ ਕਿਤੇ ਬਦਨਾਮੀ ਨਾ ਹੋ ਜਾਏ, ਕਿਤੇ ਨਾਈ ਨਾ ਚੁੱਕਿਆ ਜਾਏ, ਭੋਲੇ ਨਾਥ ਦਾ ਕੀ ਹੈ ਸੁੱਖਾ ਭੰਗ ਖਾ ਕੇ ਕਹਿ ਦਿੱਤਾ, ਕਿਤੇ ਗੱਲ ਨਾ ਹੋ ਜਾਏ, ਆਪਾਂ ਦੇਖ ਤਾਂ ਲਈਏ ਮਾੜਾ ਮੋਟਾ ਪਹਿਲਾਂ ਚੱਕਿਆ ਜਾਊ ਕਿ ਨਹੀਂ ਚੱਕਿਆ ਜਾਊ। ਉਹ ਫਿਰ ਰਾਤ ਨੂੰ ਹਨੇਰੇ ਜੇ ਹੋਏ ਗਿਆ ਹੈ ਦੇਖਣ ਵਾਸਤੇ। ਹੁਣ ਉਹ ਸ਼ਿਵਜੀ ਨੇ ਕਿਹਾ ਸੀ ਵੀ ਇੱਕ ਵਾਰੀ ਤੂੰ ਚੁੱਕ ਲਊਗਾ, ਅਤੇ ਉਹ ਚੁੱਕ ਲਿਆ ਫਟਾਫਟ ਹੀ। ਖੁਸ਼ ਹੋ ਗਿਆ ਵੀ ਇਹਦਾ, ਕਹਿੰਦਾ ਕੀ ਇਹਦੇ ਬਾਲੇ ਕੱਢ ਦੂੰ ਮੈਂ ਕੱਲ੍ਹ ਨੂੰ। ਅਗਲੇ ਦਿਨ ਜਗਿਆ ਅਤੇ ਫਿਰ ਹੁਣ ਉਹ ਇੱਕੋ ਵਾਰੀ ਸਦਬਈ ਸਿੱਕਣਾ ਸੀ, ਦੂਜੀ ਵਾਰ ਚੁੱਕਿਆ ਰਹਿ ਗਿਆ, ਫਿਰ ਬਸ਼ਰਮਜਾ ਹੋ ਕੇ ਪਰੇ ਹਟ ਗਿਆ। ਹੋਰ ਰਾਜਿਆਂ ਨੇ ਵੀ ਜ਼ੋਰ ਲਾਇਆ, ਨਹੀਂ ਚੁੱਕਿਆ ਗਿਆ। ਅਖੀਰੇ ਫਿਰ ਜਿਹੜਾ ਵਿਸ਼ਵਾਮਿੱਤਰ ਸੀ, ਇਹਨੇ ਰਾਮ ਜੀ ਵੱਲੋਂ ਇਸ਼ਾਰਾ ਕੀਤਾ ਵੀ ਤੁਸੀਂ ਅੱਗੇ ਆਓ, ਹੁਣ ਇਸ ਤਰ੍ਹਾਂ ਤੇ ਜਗਦੇ ਅਵਤਾਰੀ ਪੁਰਸ਼ ਹੋ, ਤੁਸੀਂ ਪਿੱਛੇ ਜੇ ਕਿਵੇਂ ਖੜੇ ਹੋ। ਫਿਰ ਇਹਨਾਂ ਨੇ ਚੱਕਿਆ ਧਨਕ ਅਤੇ ਚੜ੍ਹਾਇਆ, ਇਹਦੇ ਸੱਤ ਟੋਟੇ ਕਰਕੇ ਸਿੱਟ 'ਤੇ ਧਨਕ ਧੋੜ ਦਿੱਤਾ। ਫਿਰ ਉੱਥੇ ਦੇਖ ਰਿਹਾ ਸੀ ਰਾਮ, ਰਾਵਣੇ ਬਹੁਤ ਗੁੱਸਿਆ, ਕਹਿੰਦਾ ਮੇਰੇ ਸ਼ਿਵਜੀ ਗੁਰੂ ਦਾ ਇਹਨੇ ਧਨਕ ਤੋੜ ਸੁੱਟਿਆ, ਇਹਨੂੰ ਮਾਰੂੰਗਾ, ਬਦਲਾ ਲਾਊ। ਦੂਜਾ ਮੇਰੀ ਵਿਆਹਦੜ ਸੀ, ਇਹ ਵਿਆਹ ਕੇ ਲੈ ਗਿਆ, ਇੱਥੋਂ ਚੰਗਾਰ ਪੈ ਗਿਆ ਸੀ ਇਹਨਾਂ ਦਾ। ਇਸ ਕਰਕੇ ਇੱਥੇ ਸੰਖੇਪ ਨਾਲ ਪ੍ਰਸੰਗ ਆ ਰਿਹਾ ਵੀ ਓ ਫਿਰ ਪੜੋ ਪੰਗਤੀ। ਧਨ ਤੋਰਨ ਕੋ ਸਾਰਿਓ ਨ ਕਾਚਾ। ਜਿੰਨੇ ਰਾਜੇ ਇਕੱਠੇ ਹੋਏ ਸੀ, ਉਹ ਜਿਹੜਾ ਸ਼ਿਵਜੀ ਦਾ ਤਨਖੇ ਰੱਖਿਆ ਹੋਇਆ ਸੀ ਨਾ ਜਨਕ ਰਾਜੇ ਕੋਲ ਘਰੇ, ਉਹਨੂੰ ਧਨਕ ਨੂੰ ਤੋੜਨ ਦਾ ਕਿਸੇ ਰਾਜੇ ਤੋਂ ਕੰਪੂਲਾ ਹੋਇਆ, ਧਨਕ ਨਾ ਤੋੜ ਸਕੇ। ਮੁਨ ਰਜਾਏ ਤੇ ਉੱਠੇ ਰਘਵੇਸ਼ਾ। ਇਸ ਤਰ੍ਹਾਂ ਮੁਨੀ ਰਾਜੇ ਦੀ ਆਗਿਆ ਕਰਕੇ ਕਹਿੰਦੇ ਰਾਮ ਜੀ ਉੱਠ ਖੜੋ ਤੇ ਭੰਜਿਓ ਚਾਂਪਹਿ ਪਿਖਤ ਨਰੇਸ਼ਾ। ਸਾਰੇ ਰਾਜਿਆਂ ਦੇ ਦੇਖਦਿਆਂ ਕਹਿੰਦੇ ਧਨਕ ਨੂੰ ਤੋੜ ਕੇ ਸੱਤ ਟੋਟੇ ਕਰ ਸੁੱਟਿਆ। ਜਨਕ ਸੁਤਾ ਸੀਤਾ ਜਿਹ ਨਾਮੂ। ਆਵੇ ਮਰਦਾਨੇ, ਜਨਕ ਰਾਜੇ ਦੀ ਜਿਹੜੀ ਲੜਕੀ ਸੀ ਜਿਹਦਾ ਨਾਮ ਸੀ ਸੀਤਾ। ਫੂਲ ਮਾਲ ਡਾਰੀ ਗਰ ਰਾਮੂ। ਉਸੇ ਵੇਲੇ ਸੀਤਾ ਨੇ ਕਹਿੰਦੇ ਰਾਮ ਜੀ ਦੇ ਗਲ ਦੇ ਵਿੱਚ ਫੁੱਲਾਂ ਦੀ ਮਾਲਾ ਪਾ ਦਿੱਤੀ। ਬਹਰੋ ਦਸ਼ਰਥ ਲੀਨ ਬੁਲਾਈ। ਫਿਰ ਕਹਿੰਦੇ ਜਨਕ ਰਾਜੇ ਨੇ ਦਸ਼ਰਥ ਰਾਜੇ ਨੂੰ ਉਜੇ ਅਯੁੱਧਿਆ ਵਿੱਚੋਂ ਬੁਲਾ ਲਿਆ ਵੀ ਬਰਾਤ ਲੈ ਕੇ ਆ ਜਾ। ਸਜ ਬਰਾਤ ਆਏ ਤੇ ਹਿਥਾਈ। ਦਸ਼ਰਥ ਰਾਜਾ ਜੀ ਕਹਿੰਦੇ ਬਰਾਤ ਵੀ ਸਜ ਵਜ ਕੇ ਆ ਗਏ ਉੱਥੇ। ਚਾਰ ਪੁੱਤਰ ਕੋ ਕੀਨ ਵਿਵਾਹ। ਫਿਰ ਵੀ ਮਰਦਾਨੇ, ਦਸ਼ਰਥ ਰਾਜੇ ਨੇ ਅੱਗੇ ਆਪਣੇ ਚਾਰ ਪੁੱਤਰਾਂ ਦਾ ਹੀ ਵਿਆਹ ਕਰ ਲਿਆ। ਭਾਤ ਇਹ ਛਿੰਨ ਆਤਸ਼ਾ ਉਤਸ਼ਾਹ। ਕਹਿੰਦੇ ਚਾਰ ਇਹ ਜਨਕ ਰਾਜੇ ਦੀਆਂ ਧੀਆਂ ਸੀ, ਇੱਕ ਕਹਿੰਦੇ ਹੋਰ ਭਰਾ ਦੀ ਧੀ ਵੀ ਕਹੀ ਜਾਂਦੀ ਹੈ ਚੰਦਰਪਗਾ। ਰੋ ਵਿਚਾਰ ਕਹਿੰਦੇ ਚਾਰੇ ਲੜਕੀਆਂ ਨੇ ਵਿਆਹ ਲਈਆਂ ਸੀ। ਨਗਰ ਅਯੁੱਧਿਆ ਪੁੰਨ ਚੱਲ ਆਏ। ਇਸ ਤਰ੍ਹਾਂ ਚਾਰੇ ਸੁਪੁੱਤਰਾਂ ਦਾ ਵਿਆਹ ਕਰਕੇ ਫਿਰ ਰਾਮ ਜੀ ਵਾਪਸ ਆ ਗਏ ਦਸ਼ਰਥ ਨਾਲ। ਕਿਤਕ ਦਿਵਸ ਬਸ ਜਬੈ ਬਿਤਾਏ। ਜਦੋਂ ਅਯੁੱਧਿਆ ਵਿੱਚੋਂ ਵਿਆਹ ਕਰਕੇ ਕੁਝ ਕੁ ਦਿਨ ਰਹਿੰਦਿਆਂ ਬਤੀਤ ਕੀਤੇ। ਭਰਤ ਵਿਦੇਸ਼ ਕੀਨ ਤਬ ਗਵਨ। ਜਿਹੜਾ ਭਰਤ ਸੀ ਨਾ ਰਾਮ ਜੀ ਦਾ ਛੋਟਾ ਭਰਾ, ਉਹਨੇ ਹੋਰ ਦੇਸ਼ ਵਿੱਚ ਕਸ਼ਮੀਰ ਵਿੱਚ ਆਪਣੇ ਨਾਨਕੇ ਘਰੇ ਜਾਣਾ ਕੀਤਾ। ਰਗਬਰ ਰੁਚਰ ਬਿਰਾਜਾ ਹੈ ਭਵਨ। ਇੱਧਰ ਰਾਮ ਜੀ ਜਿਹੜੇ ਸੋਹਣੇ ਸਰੂਪ ਆਪਣੇ ਘਰ ਅਯੁੱਧਿਆ ਵਿੱਚ ਬਿਰਾਜ ਰਹੇ ਸਜ ਰਹੇ। ਦਸ਼ਰਥ ਆਪਣਾ ਅਵਸਥਾ ਦੇਖੀ। ਇੱਕ ਦਿਨ ਰਾਜਾ ਕੇਸ ਵਾਰਿਆ ਸੀ, ਇੱਕ ਚਿੱਟਾ ਜਿਹਾ ਰੋਮ ਦੇਖ ਕੇ ਤੇ ਆਪਣੀ ਅਵਸਥਾ ਦੇਖੀ ਵੀ ਧੌਲੇ ਜੇ ਆ ਚੱਲੇ, ਬੁੱਢੇ ਹੋ ਗਏ, ਮਰਾਂਗੇ ਹੁਣ। ਤਿਉ ਰਾਜ ਸੁਤ ਚਾਹੇ ਚਾਹਨਾ ਦੇਖੀ ਧੌਲਾ ਜਾ ਦੇ ਕੇ ਵੀ ਮੈਂ ਆਪਣੇ ਪੁੱਤਰ ਨੂੰ ਰਾਜ ਭਾਗ ਦੇ ਦੇਵਾਂ। ਅਬ ਖੇਕਨ ਕੋ ਸਮਾਂ ਵਿਚਾਰੀ। ਇਹ ਵੀ ਮਰਦਾਨੇ ਦਸ਼ਰਥ ਨੇ ਰਾਮ ਜੀ ਨੂੰ ਕਹਿੰਦੇ ਇਸ ਤਰ੍ਹਾਂ ਉਹ ਤਿਲਕ ਦੇਣ ਵਾਸਤੇ ਸਮਾਂ ਵਿਚਾਰ ਲਿਆ। ਸਰਬ ਸੌਜ ਕੀਨੀ ਜਬ ਤਿਆਰੀ। ਜਦੋਂ ਕਹਿੰਦੇ ਤਿਲਕ ਦੇਣ ਵਾਸਤੇ ਵੀ ਮਰਦਾਨੇ ਸਾਰੀ ਤਿਆਰੀ ਸਮੱਗਰੀ ਦੀ ਘਰ ਕਰਾ ਲਈ। ਸੁਨਤ ਕਹਿ ਕਈ ਕੋ ਮਨ ਸ਼ੋਭਾ। ਦਸ਼ਰਥ ਦੀ ਦੂਜੀ ਰਾਣੀ ਕਕਈ ਸੀ, ਉਹਨੇ ਸੁਣ ਕੇ ਮਨ ਵਿੱਚ ਵੀ ਬਹੁਤ ਗੁੱਸਾ ਕੀਤਾ। ਰਾਜ ਲੈਨ ਸੁੱਤ ਕੋ ਭਾ ਲੋਭਾ। ਇਹ ਰਾਣੀ ਜਿਹੜੀ ਕਕਈ ਸੀ ਵੀ ਮੇਰਾ ਪੁੱਤਰ ਰਾਜ ਭਾਗ ਲਵੇ, ਇਸ ਤਰ੍ਹਾਂ ਉਹਦੇ ਮਨ ਵਿੱਚ ਲੋਭ ਜਾਗ ਆਇਆ। ਜਬ ਭੂਪਤ ਤੇ ਭਵਨ ਪਧਾਰਾ। ਇਹ ਵੀ ਮਰਦਾਨੇ, ਜਦੋਂ ਰਾਜਾ ਦਸ਼ਰਥ ਕਕਈ ਦੇ ਘਰੇ ਚਲਾ ਗਿਆ ਮਹਿਲਾਂ ਵਿੱਚ, ਰਹੀ ਰੂਠ ਨਹਿ ਬਚਨ ਉਚਾਰਾ। ਇਹ ਮਰਦਾਨੇ ਕੀ ਦੱਸੀਏ, ਰਾਣੀ ਰਾਜੇ ਦੀ ਰਾਣੀ ਕਈ ਰੁੱਸ ਰਹੀ ਆ, ਕੋਈ ਗੱਲ ਹੀ ਨਹੀਂ ਕਰਦੀ। ਬਿਸ ਮਾਨਿਓ ਨਿਰਿਪ ਲੱਖ ਭੈ ਨਾਰੀ। ਉਸ ਵੇਲੇ ਕਈ ਦਾ ਕਹਿੰਦੇ ਡਰਜਾ ਮੰਨ ਕੇ ਰਾਜਾ ਦਸ਼ਰਥ ਬੜਾ ਚਰਜਾ ਹੋਇਆ। ਚੰਦ ਬਦਨ ਹੈ ਪ੍ਰਾਣ ਪਿਆਰੀ। ਹੇ ਪ੍ਰਾਣਾ ਤੋ ਪਾਰੀ, ਹੇ ਸੋਹਣੇ ਮੁਖ ਵਾਲੇ। ਚਾਹੋ ਜੋ ਲੇ ਹੋ ਕਰੋ ਇਉਂ ਕਿ ਕਿਉਂ ਰੋਸੂ। ਗੁੱਸਾ ਜਾ ਕਰਦੀ ਆ, ਜੋ ਚਾਹੁੰਦੀ ਆ ਤੂੰ ਲੈ ਲੈ ਸਭ ਕੁਛ। ਕਿਹਨੈ ਕੀਨ ਆਜ ਤਬ ਦੋਸ਼ੂ ਨਾਇਣ ਤੇ ਰਾਜ ਕਿਹਨੇ ਕੋਈ ਕਹਿੰਦੇ ਉਹ ਇਸ ਤਰ੍ਹਾਂ ਬੇਅਦਬੀ ਕੀਤੀ ਹੈ। ਸੁਣ ਕੇ ਬੋਲੀ ਲਾਲਸ ਮਨ ਕੀ ਕਹਿੰਦੇ ਇਸ ਤਰ੍ਹਾਂ ਦਸ਼ਰਥ ਰਾਜੇ ਤੋਂ ਸੁਣ ਕੇ ਕਈ ਜੋ ਮਨ ਦੀ ਚਾਹਨਾ ਸੀ ਲੈਣ ਦੀ ਉਸ ਮੁਖ ਨੂੰ ਸੰਬੰਧ ਵਿੱਚ ਫਿਰ ਬੋਲੀ ਪ੍ਰਤਪਾਲਾ ਕਰ ਆਪਣ ਬਚਨ ਕੀ ਕਹਿੰਦੇ ਵੀ ਦਸ਼ਰਥ ਰਾਜੇ ਪਤੀ ਜਿਹੜਾ ਮੇਰੇ ਨਾਲ ਬਚਨ ਕੀਤਾ ਉਹਦੀ ਪਾਲਣਾ ਕਰੋ ਤੇ ਉਹ ਬਚਨਾਂ ਨੂੰ ਪੂਰੇ ਕਰ। ਤੈ ਪਰ ਦੇਨ ਕਹੇ ਜੋ ਮੋਹੂ ਜਦੋਂ ਤੂੰ ਕਹਿੰਦੇ ਉਹ ਦੇਵਤਿਆਂ ਦੀ ਮਦਦ ਕਰਨ ਵਾਸਤੇ ਦੈਂਤਾਂ ਨੂੰ ਮਾਰਨ ਵਾਸਤੇ ਗਿਆ ਸੀ ਨਾ, ਇਸ ਤਰ੍ਹਾਂ ਜਿਹੜਾ ਇਹ ਦਸ਼ਰਥ ਦਾ ਰਸਵਾਹੀ ਕਹਿੰਦੇ ਮਰ ਗਿਆ ਸੀ, ਫਿਰ ਕਕੇਈ ਨੇ ਰਸ ਹੱਕਿਆ ਸੀ ਰਸਵਾਹੀ ਬਣ ਕੇ ਤੇ ਖੁਸ਼ ਹੋ ਗਿਆ ਸੀ ਵੀ ਬਰ ਮੰਗ। ਇਹਨੇ ਕਿਹਾ ਵੀ ਦੋ ਬਚਨ ਮੰਗਾਂਗੀ ਜਦੋਂ ਜੀ ਕਰੂਗਾ। ਇਸ ਕਰਕੇ ਕਹਿੰਦੀ ਇਹ ਵੀ ਜਿਹੜੇ ਦੋ ਵਰ ਦੇਣੇ ਤੂੰ ਮੇਰੇ ਨਾਲ ਇਕਰਾਰ ਕੀਤਾ ਸੀ ਨਾ, ਸੋਨਹਿ ਸੋਨਹਿ ਦਿਓ ਭਇਓ ਮੁਝ ਰੋਹੂ ਕਹਿੰਦੇ ਉਹ ਜੋ ਦੋ ਬਚਨ ਤੂੰ ਵਰ ਕਹੇ ਉਹ ਤੂੰ ਮੇਰੇ ਪੂਰੇ ਨਹੀਂ ਕਰਦਾ, ਜਿਸ ਕਰਕੇ ਅੱਜ ਮੇਰੇ ਮਨ ਵਿੱਚ ਗੁੱਸਾ ਹੋ ਰਿਹਾ। ਦੇਹੋ ਅਬੈ ਤੋ ਜੀਵਨ ਮੇਰਾ ਉਹ ਜਿਹੜੇ ਦੋ ਬਚਨ ਤੂੰ ਕਹੇ ਉਹ ਅੱਜ ਪੂਰੇ ਕਰ ਦੇ, ਨਹੀਂ ਤਾਂ ਫਿਰ ਜਾਣਾ ਮੇਰਾ ਨਹੀਂ ਰਹੇਗਾ। ਨਾ ਤੁਰ ਮਰਨ ਲਖੋ ਇਸ ਬੇਰਾ ਤਾਂ ਇਸ ਵੇਲੇ ਮੇਰਾ ਮਰਨਾ ਹੀ ਸਮਝੇ ਜੇ ਵਚਨ ਨਾ ਪੂਰੇ ਕੀਤੇ। ਨ੍ਰਿਪ ਨੇ ਕਹਿਓ ਚਾਹੇ ਜੋ ਲੀਜੈ ਮਰਦਾਨੇ ਰਾਜੇ ਦਸ਼ਰਥ ਨੇ ਕਿਹਾ ਕਿ ਕਹੀ ਜੋ ਚਾਹੁੰਨੀ ਹੈ ਲੈ ਲੈ। ਬੋਲੀ ਰਾਜ ਤਾਤ ਮੋਹਿ ਦੀਜੈ ਫਿਰ ਕਹੀ ਬੋਲੀ ਮਰਦਾਨੇ ਵੀ ਹੇ ਦਸ਼ਰਥ ਮੇਰੇ ਪੁੱਤਰ ਭਰਤ ਨੂੰ ਰਾਜ ਭਾਗ ਦੇ ਦੇ। ਭੂਪਤ ਆਪਣੋ ਬਚਨ ਨਾ ਹਾਰੇ ਮਰਦਾਨੇ ਜੋ ਦਸ਼ਰਥ ਨੇ ਬਚਨ ਕੀਤਾ ਸੀ ਉਹਨੂੰ ਹਾਰਿਆ ਨਹੀਂ ਹੈ, ਉਹਨੂੰ ਜਣੀ ਛੱਡਿਆ ਨਹੀਂ ਹੈ। ਦਿਓ ਰਾਜ ਤੇ ਬਹੁਤ ਧਿਕਾਰਿਓ ਉਂਝ ਕਹਿੰਦੇ ਕਈ ਨੂੰ ਫਿੱਟੇ ਲਾਣਤਾਂ ਵੀ ਪਈਆਂ ਪਰ ਬਚਨ ਨਾ ਹਾਰਦੇ ਅਖੀਰੀ ਕਹਿੰਦੇ ਭਰਤ ਨੂੰ ਰਾਜ ਭਾਗ ਦੇ ਦਿੱਤਾ। ਦੂਸਰ ਬਰ ਰਗ ਬਰ ਬਨ ਬਾਸਾ ਦੂਸਰਾ ਬਰੇ ਨੇ ਇਹ ਮੰਗਿਆ ਵੀ ਰਾਮ ਜੀ ਨੂੰ 12 ਸਾਲ ਦਾ ਬਨੋਬਾਸ ਦੇ। ਸੁਣ ਰਿਪ ਤਜੀ ਜੀਅਨ ਕੀ ਆਸਾ ਮਰਦਾਨੇ ਦਸ਼ਰਥ ਰਾਜੇ ਨੇ ਸੁਣ ਕੇ ਫਿਰ ਤਾਂ ਜਾਣ ਦੀ ਆਸਾ ਹੀ ਛੱਡ ਦਿੱਤੀ। ਰਾਮ ਚੰਦ ਤਬ ਬਿਪਨ ਪਧਾਰੇ ਫਿਰ ਵੀ ਇਸ ਤਰ੍ਹਾਂ ਉਹ 12 ਸਾਲ ਦਾ ਬਨੋਬਾਸ ਕੱਟਣ ਵਾਸਤੇ ਰਾਮ ਚੰਦਰ ਜੀ ਜੰਗਲ ਨੂੰ ਚੱਲ ਪਏ। ਸੀਤਾ ਲਕਸ਼ਮਣ ਲੀਨ ਸੰਗਾਰੇ ਸੀਤਾ ਤੇ ਲਕਸ਼ਮਣ ਜੀ ਨੂੰ ਆਪਣੇ ਨਾਲ ਲੈ ਲਿਆ ਸੀ। ਪੁਰ ਆਤੁਰ ਅਤ ਉਰ ਨਰ ਨਾਰੀ ਮਰਦਾਨੇ ਅਯੁੱਧਿਆ ਸ਼ਹਿਰ ਦੇ ਜਿੰਨੇ ਮਾਈ ਭਾਈ ਹੈ ਰਾਮ ਦੇ ਵਿਛੋੜੇ ਕਰਕੇ ਬੜੇ ਦੁਖੀ ਵਿਆਕਲ ਹੋ ਗਏ। ਰਾਮ ਬਿਰਹਿ ਵਿਆਪਿਓ ਦੁਖ ਭਾਰੀ ਕਿਉਂਕਿ ਰਾਮ ਜੀ ਦੇ ਵਿਛੋੜੇ ਦਾ ਭਾਰੀ ਦੁਖ ਸਭ ਨੂੰ ਵਿਆਪਿਆ ਲੱਗਿਆ। ਸੁਤ ਕੇ ਬਿਰਹਿ ਦਸ਼ਰਥ ਤਨ ਛੋਰਾ ਮਰਦਾਨੇ ਪੁੱਤਰ ਰਾਮ ਦੇ ਵਿਛੋੜੇ ਕਰਕੇ ਦਸ਼ਰਥ ਨੇ ਸ੍ਰੀ ਸ਼ਰਤਾ ਤਾਰੀ ਤੋਂ ਛਾਲ ਮਰ ਕੇ ਮਰ ਗਿਆ। ਪ੍ਰੀਤਮ ਪ੍ਰੋਨ ਨਿਭਾਹਿਓ ਓਰਾ ਆਪਣੇ ਜਿਹੜੇ ਪ੍ਰੀਤਮ ਪਿਆਰੇ ਰਾਮ ਜੀ ਉਹਨਾਂ ਵਾਸਤੇ ਕਹਿੰਦੇ ਆਪਣਾ ਪਰਨ ਨਿਭਾ ਦਿੱਤਾ ਪ੍ਰਾਣ ਤਿਆਗ ਦਿੱਤੇ। ਰਿਖ ਵਿਸ਼ਿਸ਼ਟ ਦੇਖਿਓ ਅਸ ਹਾਲਾ ਇਸ ਤਰ੍ਹਾਂ ਫਿਰ ਵਿਸ਼ਿਸ਼ਟ ਰਿਖੀ ਨੇ ਜਦੋਂ ਅਯੁੱਧਿਆ ਵਿੱਚ ਆ ਕੇ ਇਸ ਤਰ੍ਹਾਂ ਦਾ ਬੁਰਾ ਹਾਲ ਹੋਇਆ ਦੇਖਿਆ ਵੀ ਦਸ਼ਰਥ ਮਰਿਆ ਪਿਆ ਰੋ ਰਹੇ ਹੈ ਤੇ ਕਕੇਈ ਨੂੰ ਫਿੱਟੇ ਲਾਣ ਤਾਂ ਪੈ ਰਹੀ ਹੈ। ਭਰਤ ਬੁਲਾਏ ਪਠੇ ਤਤਕਾਲਾ ਐਵੇਂ ਮਰਦਾਨੇ ਫਿਰ ਵਿਸ਼ਿਸ਼ਟ ਰਿਖੀ ਨੇ ਭਰਤ ਨੂੰ ਬੁਲਾਉਣ ਵਾਸਤੇ ਬੜੀ ਛੇਤੀ ਭੇਜੇ ਮਨੁੱਖ। ਆਨ ਦੀਖ ਜਬ ਸਰਬ ਕੁਚਾਲੀ ਜਦੋਂ ਭਰਤ ਨਾਨਕੇ ਘਰ ਤੋਂ ਆਇਆ ਤੇ ਉਹਨੇ ਦੇਖਿਆ ਸਾਰੀ ਖੋਟੀ ਰੀਤੀ ਵਿਆਪੀ ਔਰ ਮਹਿ ਪੀਰ ਵਿਸਾਲੀ ਮਰਦਾਨੇ ਭਰਮ ਦੇ ਭਰਤ ਦੇ ਹਿਰਦੇ ਵਿੱਚ ਬੜੀ ਭਾਰੀ ਪੀੜਾ ਜਾਗ ਪਈ। ਸੁਣ ਨਿਜ ਜਨਨੀ ਅਧਿਕ ਧਿਕਾਰੀ ਲੋਕਾਂ ਤੋਂ ਸੁਣਿਆ ਵੀ ਤੇਰੀ ਮਾਂ ਨੇ ਆ ਸਾਰਾ ਕੁਛ ਕਰਿਆ ਕਰਾਇਆ ਕਰਾਇਆ ਕਹਿੰਦੇ ਉਹਨੇ ਬੁੜੀਆਂ ਫਿੱਟੇ ਲਾਣਤਾਂ ਪਾਈਆਂ ਕਕਈ ਮਾਂ ਨੂੰ ਵਿਦ ਸੋ ਪਿਤ ਕੀ ਕਾਇਆ ਜਾਰੀ ਅਖੀਰੀ ਆਪਣੇ ਪਿਓ ਦਸ਼ਰਥ ਦੀ ਵਿਧੀ ਨਾਲ ਮਰਜ਼ਾ ਦਾ ਅਨੁਸਾਰ ਸਰੀਰ ਦਾ ਸੰਸਕਾਰ ਕਰ ਦਿੱਤਾ ਭਰਤ ਨੇ। ਰੁਦਨ ਕਰਤ ਪੁਰਸ਼ੋਰ ਸਿਧਾਰਾ। ਫਿਰ ਵੀ ਮਰਦਾਨੇ ਜਿਹੜਾ ਪਰ ਸੀ ਰੋਂਦਾ ਪਿੰਡਾ ਯੁੱਧਿਆ ਪੁਰਾ ਨੂੰ ਛੱਡ ਕੇ। ਜਹ ਗਮ ਨੇ ਰਘੁ ਰਾਏ ਉਦਾਰਾ। ਜਿੱਧਰ ਰਾਮ ਜੀ ਕਹਿੰਦੇ ਬਨੋਵਾਸ ਵਿੱਚ ਚਲੇ ਗਏ ਸਨ, ਜੰਗਲ ਵਿੱਚ ਉਧਰ ਨੂੰ ਗਿਆ ਭਰਤ ਪਿੱਛੇ। ਮਿਲਿਓ ਬਿਪਨ ਮਹਿ ਹੋਏ ਬਿਹਾਲਾ। ਇਸ ਤਰ੍ਹਾਂ ਵੀ ਮਰਦਾਨੇ ਭਰਤ ਰਾਜਾ ਬਹੁਤ ਵਿਆਕੁਲ ਹੋ ਕੇ ਰਾਮ ਜੀ ਨੂੰ ਮਿਲਿਆ। ਬੰਦਾ ਹੈ ਪਦ ਕੋ ਪ੍ਰੇਮ ਵਿਸਾਲਾ। ਜਿਹੜਾ ਹੈ ਬਹੁਤ ਪ੍ਰੇਮ ਵਿੱਚ ਆ ਕੇ ਰਾਮ ਜੀ ਨੂੰ ਮੱਥੇ ਟੇਕ ਰਿਹਾ ਸੀ, ਮਹਾਰਾਜ ਚੱਲੋ ਤੁਸੀਂ ਰਾਜ ਭਾਗ ਸੰਭਾਲੋ। ਸਿਮਹੋ ਨਾਥ ਅਪਰਾਧ ਹਮਾਰੇ। ਮੇਰੇ ਮਾਂ ਦਾ ਮਾਰਾ ਜਿਹੜਾ ਗੁਨਾਹ ਹੈ ਨਾ ਤੁਸੀਂ ਮਾਫ ਕਰ ਦੇਵੋ। ਕਹਿ ਘਰ ਚੱਲੋ ਕੇ ਲੇ ਹੋ ਸੰਗਾਰੇ। ਤਾਂ ਮਾਰਾ ਘਰ ਚੱਲੋ ਤੇ ਨਹੀਂ ਤਾਂ ਮੈਂ ਭਰਤ ਨੂੰ ਨਾਲ ਹੀ ਲੈ ਲਓ ਆਪਣੇ। ਸਤ ਸੰਦ ਸ੍ਰੀ ਰਾਮ ਵਿਚਾਰ। ਇਹ ਵੀ ਮਰਦਾਨੇ ਜਿਹੜੇ ਰਾਮ ਜੀ ਸਤ ਦੇ ਮਲਾਪੀ ਸੀ, ਉਹਨਾਂ ਨੇ ਸੋਚਿਆ ਵਿਚਾਰਿਆ ਵੀ ਕੀ ਕਰੀਏ। ਧੀਰਜ ਦੀਨ ਭਰਤ ਕੋ ਭਾਰਾ। ਫਿਰ ਵੀ ਜਿਹੜਾ ਛੋਟਾ ਭਰਾ ਭਰਤ ਉਹਨੂੰ ਬੜੀ ਭਾਰੀ ਧੀਰਜ ਹੌਸਲਾ ਦਿੱਤਾ। ਦੇਹ ਖਰਾਬ ਸਦਨ ਕੋ ਮੋਰਾ। ਸ੍ਰੀ ਰਾਮ ਜੀ ਨੇ ਆਪਣੇ ਚਰਨਾਂ ਦੀਆਂ ਖੜਾਵਾਂ ਦੇ ਕੇ ਵੀ ਇਹਨੂੰ ਤਖ਼ਤ ਤੇ ਰੱਖਦੇ ਇਸਦੇ ਆਸਰੇ ਰਾਜ ਭਾਗ ਕਰੀ ਜਿਹਾ ਮੋੜਿਆ ਸੀ। ਗਮ ਨੇ ਆਪ ਵਿਪਨ ਕੀ ਓਰਾ। ਭਾਈ ਮਰਦਾਨੇ ਰਾਮ ਜੀ ਆਪ ਜੰਗਲ ਦੀ ਤਰਫ਼ ਬਨੋ ਸਾਸ ਕੱਟਣ ਲਈ ਚਲੇ ਗਏ। ਵਿਚਰਤ ਕੇਤਿਕ ਦਿਵਸ ਬਿਤਾਏ। ਦੋਵੇਂ ਮਰਦਾਨੇ ਰਾਮ ਜੀ ਨੇ ਜੰਗਲ ਵਿੱਚ ਵਿਚਰਦਿਆਂ ਕੁਝ ਦਿਨ ਬਤੀਤ ਕੀਤੇ ਸੀ ਨਾ। ਮੁਨ ਅਗਸਤ ਕੇ ਆਸ਼ਰਮ ਆਏ। ਜਿੱਥੇ ਅਗਸਤ ਮੁਨੀ ਦਾ ਸਥਾਨ ਪੰਚਵਟੀ ਉੱਥੇ ਆ ਗਏ ਸੀ ਰਾਮ ਜੀ। ਤਹਿ ਬਸ ਬੋਹਰੋ ਗਏ ਅਗਾਰੀ। ਪੰਚਵਟੀ ਵਿੱਚ ਵਸ ਕੇ ਫਿਰ ਅੱਗੇ ਚਲੇ ਗਏ ਸੀ ਰਾਮ ਜੀ। ਜਹਿ ਰਾਵਣ ਬਹਿਨੀ ਕੀ ਬਾਰੀ। ਜਿੱਥੇ ਕਹਿੰਦੇ ਰਾਮ ਦੀ ਭੈਣ ਜਿਹੜੀ ਸੂਫਨਖਾਂ ਦੀ ਕਹਿੰਦੇ ਬਾਹਰ ਬਾਹਰ ਕਿਤੇ ਬਾਲ ਬਗੀਚੀ ਸੀ। ਪਰਨ ਕੁਟੀ ਤਹਿ ਜਾਏ ਬਣਾਈ। ਉੱਥੇ ਰਾਮ ਜੀ ਨੇ ਨੇੜੇ ਜਾ ਕੇ ਪੱਤਰਿਆਂ ਦੀ ਕੁਟੀਆ ਜੀ ਬਣਾ ਲਈ ਸੀ। ਲਛਮਣ ਸਹਿਤ ਰਹੇ ਰਗ ਰਾਈ। ਵੀ ਮਰਦਾਨੇ ਲਛਮਣ ਦੇ ਸਹਿਤ ਰਾਮ ਜੀ ਉਹ ਪੱਤਰਿਆਂ ਦੀ ਕੁਟੀਆ ਵਿੱਚ ਰਹਿਣ ਲੱਗ ਪਏ। ਸੂਫਨਖਾ ਇੱਕ ਦਿਨ ਚੱਲ ਆਈ। ਇੱਕ ਦਿਨ ਵੀ ਮਰਦਾਨੇ ਰਾਉਣ ਦੀ ਜਿਹੜੀ ਭੈਣ ਸੂਫਨਖਾ ਉਹ ਚੱਲ ਕੇ ਉਧਰ ਨੂੰ ਆ ਗਈ ਸੀ। ਰੂਪ ਵਿਲੋਕਤ ਰਹੀ ਲੁਭਾਈ। ਰਾਮ ਜੀ ਦਾ ਸੋਹਣਾ ਸਰੂਪ ਹੋ ਦੇਖ ਕੇ ਉਹ ਲੱਡੂ ਹੋ ਰਹੀ ਸੀ। ਕਹਿ ਕੇ ਬਰਹੋ ਮੁਝੈ ਕਰ ਪ੍ਰੀਤੇ। ਰਾਮ ਜੀ ਨੂੰ ਕਹਿਣ ਲੱਗੀ ਵੀ ਮਹਾਰਾਜ ਮੈਂ ਰਾਮ ਰੋਣ ਦੀ ਭੈਣ ਹੈ, ਪ੍ਰੀਤੀ ਕਰਕੇ ਮੈਨੂੰ ਵਿਆਹ ਲਓ ਬਰ ਲਓ। ਨਤ ਮਾਰੋ ਤੁਮ ਕਹੋ ਮੈਂ ਜੀਤੇ। ਨਹੀਂ ਤਾਂ ਤੁਹਾਨੂੰ ਕਹਿੰਦੇ ਜਿਉਂਦੇ ਮੈਂ ਮਾਰ ਦਿਆਂਗੀ, ਨਾ ਜਦ ਮਾਰ ਦਿਆਂਗੀ ਜਿੱਤ ਲਵਾਂਗੀ। ਸੁਣ ਲਛਮਣ ਕੀ ਕ੍ਰੋਧ ਕਨੇਰਾ। ਹਾਂ ਰਾਮ ਜੀ ਕਹਿੰਦੇ ਵੀ ਉਹ ਲਛਮਣ ਹੈ, ਉਹਨੂੰ ਤੂੰ ਮਨਾ ਲੈ, ਉਹਦੇ ਨਾਲ ਵਿਆਹ ਕਰ ਲੈ। ਤੇ ਉਹ ਰਾਮ ਜੀ ਲਛਮਣ ਕਹਿੰਦਾ ਵੀ ਉਹ ਭਰਾ ਨਾਲ ਗੱਲ ਕਰ ਲੈ। ਅਖੀਰੀ ਕਹਿੰਦੇ ਜਦੋਂ ਨਾ ਹਟੀ ਰਾਮ ਲਛਮਣ ਨੇ ਕ੍ਰੋਧ ਕਰ ਲਿਆ। ਕਾਟਿਓ ਨਾਕ ਕਾਨ ਤੇ ਸਵੇਰਾ। ਇਹ ਵੀ ਮਰਦਾਨੇ ਉਹ ਰੋਣ ਦੀ ਜਿਹੜੀ ਭੈਣ ਸੂਫਨਖਾ ਉਹਦਾ ਨਾਲੇ ਕੰਨ ਵੱਢਤਾ ਨਾਲੇ ਨੱਕ ਵੱਢਤਾ ਲਛਮਣ ਨੇ। ਸੋ ਰਾਵਣ ਢਿੱਗ ਜਾਏ ਪੁਕਾਰੀ। ਉਹ ਆਪਣੇ ਭਰਾ ਰਾਵਣ ਕੋਲੇ ਜਾ ਕੇ ਰੋਣ ਪਿੱਟਣ ਲੱਗ ਪਈ। ਕਹੇ ਕਿ ਤਿੰਨ ਸੰਗ ਸੁੰਦਰ ਨਾਰੀ। ਸੂਫਨਖਾ ਨੇ ਜਾ ਕੇ ਆਪਣੇ ਭਰਾ ਰਾਵਣ ਨੂੰ ਕਿਹਾ ਵੀ ਰਾਮ ਜੀ ਦੇ ਨਾਲ ਇੱਕ ਸੋਹਣੀ ਸੋ ਲਿਆਵਨ ਗਮਨੀ ਹਿਤ ਤੇਰੇ। ਭਰਾ ਰਾਵਣ ਕਹਿੰਦੇ ਉਹ ਤੇਰੇ ਵਾਸਤੇ ਲਿਆਉਣ ਵਾਸਤੇ ਮੈਂ ਗਈ ਸੀ, ਝੂਠ ਬੋਲਿਆ। ਨਾਸਾ ਕਰਨ ਕਟੇ ਤਿੰਨ ਮੇਰੇ। ਉਹਨਾਂ ਦਾ ਜਿਹੜਾ ਭਰਾ ਲਛਮਣ ਆਇਆ ਉਹਨੇ ਫੜ ਕੇ ਮੇਰੇ ਨੱਕ ਵੜਤਾ, ਨਾਲੇ ਕੰਨ ਵੜਤੇ ਬੁੱਚੀ ਕਰਤਾ। ਸੁਣ ਰਾਵਣ ਮਨ ਕ੍ਰੋਧ ਕਨੇਰਾ। ਇਹ ਮਰਦਾਨੇ ਜਦੋਂ ਰਾਵਣ ਨੇ ਭੈਣ ਤੋਂ ਸੁਣਿਆ ਰਾਵਣ ਦੇ ਮਨ ਵਿੱਚ ਬੜਾ ਗੁੱਸਾ ਚੜ ਗਿਆ। ਕੀਏ ਮਰੀਚ ਮ੍ਰਿਗ ਕੰਚਨ ਕੇਰਾ। ਫਿਰ ਕਹਿੰਦੇ ਜਿਹੜਾ ਮਰੀਚ ਰਿਖੀ ਸੀ ਉਹਨੂੰ ਸੋਨੇ ਦਾ ਹਰਨ ਬਣਾਇਆ ਰਾਵਣ ਨੂੰ। ਪਠਿਓ ਤੋਂ ਮੰਡੰਗ ਮਾਰਾ ਸੁਣਾ। ਇਸ ਤਰ੍ਹਾਂ ਮਰੀਚ ਨੂੰ ਭੇਜਿਆ ਤੇ ਉਹ ਕਹਿੰਦੇ ਰਾਮ ਜੀ ਨੇ ਮਾਰਿਆ ਉਹਨੂੰ ਲੋਕ ਤੋਂ ਬਗੈਰ ਤੀਰ ਤੇ ਲੰਕਾ ਵੀ ਸਿਰਤਾ ਜਦੋਂ ਸੁਣਿਆ ਇਸ ਨੇ। ਚੱਲਿਓ ਆਪ ਪੁਨ ਜੁਗੀਏ ਬਣਾ। ਫਿਰ ਵੀ ਰਾਵਣ ਕਹਿੰਦੇ ਇਸ ਤਰ੍ਹਾਂ ਜੋਗੀ ਬਣ ਕੇ ਭਿਕਸ਼ੂ ਬਣ ਕੇ ਕੇ ਚੱਲਿਆ ਏ। ਕੰਚਨ ਮ੍ਰਿਗ ਜਬ ਦੀਨ ਦਿਖਾਈ, ਲੋਕ ਕਹਿੰਦੇ ਉਹ ਜਿਹੜਾ ਸੋਨੇ ਦਾ ਹਿਰਗ ਮਰੀਚ ਬਣਿਆ ਸੀ ਉਹਨੇ ਜਾ ਕੇ ਦਿਖਾਲੀ ਜੀ ਦਿੱਤੀ। ਸੀਤਾ ਪ੍ਰੇਰੇ ਗੇ ਰਗ ਰਾਈ, ਇਹ ਦਰ ਸੀਤਾ ਦੇ ਪ੍ਰੇਰੇ ਹੋਏ ਰਾਮ ਜੀ ਚਲੇ ਗਏ। ਵੀ ਉਹ ਸੀਤਾ ਨੇ ਕਿਹਾ ਮਹਾਰਾਜ ਜਿਹੜਾ ਸੋਨੇ ਰੰਗਾ ਹਰਨ ਉਹ ਫੜ ਕੇ ਲਿਆ ਕੇ ਮੈਨੂੰ ਦੇਵੋ ਜੀ। ਪਾਛੇ ਲਛਮਣ ਬਹੁਰ ਪਧਾਰਾ, ਉਹ ਕਹਿੰਦੇ ਅੱਗੇ ਅੱਗੇ ਮਰੀਚ ਜਿਹੜਾ ਸੋਨੇ ਦਾ ਹਰਨ ਬਣਿਆ ਚਲਿਆ ਗਿਆ ਜੰਗਲ ਵਿੱਚ, ਪਿੱਛੇ ਪਿੱਛੇ ਰਾਮ ਜੀ ਗਏ। ਜਦੋਂ ਰਾਮ ਜੀ ਵਾਪਸ ਨਾ ਆਏ ਲਛਮਣ ਕਹਿੰਦੇ ਮਗਰ ਚਲਿਆ ਗਿਆ ਸੀਤਾ ਦਾ ਭੇਜਿਆ ਹੋਇਆ। ਰਾਵਣ ਅਵਸਰ ਪਾਏ ਸੁਖਾਰਾ, ਰਾਮ ਜੀ ਨੇ ਉਸ ਵੇਲੇ ਸੌਖਾ ਕਹਿੰਦੇ ਮੌਕਾ ਪਾਇਆ ਵੀ ਹੁਣ ਦੋਵੇਂ ਭਰਾ ਹੈ ਨਹੀਂ ਹੈ। ਅਲਖ ਜਗਾਈ ਤੰਦੁਲ ਜਾਚੋਂ, ਕਹਿੰਦੇ ਇਸ ਤਰ੍ਹਾਂ ਪਕਸ਼ੂ ਬਣ ਕੇ ਅਲਖ ਜੀ ਜਗਲਾਈ ਹੈ ਵੀ ਹੈ ਸੀਤਾ ਮੈਂ ਚੌਲਾਂ ਦੀ ਭਿੱਖਿਆ ਮੰਗਦਾ ਹਾਂ। ਲਖੀ ਸੀ ਇਹ ਜੁਗੀਆ ਜੁਗੀਆ ਸਾਚੋ, ਮਰਦਾਨੇ ਸੀਤਾ ਨੇ ਜਾਣਿਆ ਵੀ ਸ਼ੈ ਤੇ ਅਸਲੀ ਹੀ ਭਿਖਸ਼ੂ ਹੈ। ਭਿੱਖਿਆ ਪਾਵਨ ਕੋ ਜਬ ਆਈ, ਮਰਦਾਨੇ ਜਦੋਂ ਸੀਤਾ ਰੋਣ ਜੋਗੀ ਬਣਿਆ ਭਿਖਸ਼ੂ ਬਣਿਆ ਉਹਨੂੰ ਭਿੱਖਿਆ ਜਾ ਪਾਉਣੀ ਆਈ। ਗਹਿ ਕਰ ਗਮਨਿਓ ਗੈਨ ਉਡਾਈ, ਦੱਸਿਆ ਮਰਦਾਨਾ ਕਹਿੰਦੇ ਫੜ ਕੇ ਉਹ ਕਹਿੰਦੇ ਆਕਾਸ਼ ਵਿੱਚ ਉਡਾ ਕੇ ਲੈ ਗਿਆ ਸੀ। ਰਾਮ ਚੰਦਰ ਹਟ ਕਰ ਪੁੰਨ ਆਏ, ਜਦੋਂ ਰਾਮ ਜੀ ਕਹਿੰਦੇ ਮੁੜ ਕੇ ਵਾਪਸ ਆਏ ਪਰਨ ਕੁਟੀ ਵਿੱਚ, ਕੁਟੀ ਬਿਲੋਕਤ ਸੋਚ ਵਡਾਏ, ਕੁੱਤਿਆਂ ਦੀ ਕੁਟੀਆਂ ਵੱਲੀ ਵੇਖ ਕੇ ਵੀ ਸੀਤਾ ਹੈ ਨੀ, ਬੜੀ ਚਿੰਤਾ ਵਧਾਈ ਰਾਮ ਜੀ ਨੇ। ਵਿਚਰਤ ਵਿਪਨ ਵਿਖੇ ਬਿਰ ਲਾਪਤ, ਇਸ ਤਰ੍ਹਾਂ ਵੀ ਮਰਦਾਨੇ ਰਾਮ ਰਾਮ ਜੀ ਜੰਗਲ ਵਿੱਚ ਬਿਰਤਰਦੇ ਬਿਰਲਾਪ ਕਰਦੇ ਸੀ। ਸੀਤਾ ਸੀਤਾ ਊਚ ਅਲਾਪਤ, ਸੀਤਾ ਤੂੰ ਕਿੱਧਰ ਗਈ, ਇਸ ਤਰ੍ਹਾਂ ਸੂਤਾ ਕਿੱਧਰ ਲਗੀ, ਬਿਰਲਾਪ ਕਰਦੇ ਚਾਂਗਰਾ ਮਾਰਦੇ ਰੋਂਦੇ ਸੀ। ਖੋਜਤ ਪਾਏ ਨ ਕਾਹੂ ਠੌਰਾ, ਕਿਸੇ ਸਗਾ ਥਾਂ ਤੇ ਸੀਤਾ ਦੀ ਜਦੋਂ ਖੋਜ ਪੈਣ ਨਾ ਮਿਲੀ ਰਾਮ ਜੀ ਨੂੰ। ਸੁਧ ਭੂਲੀ ਤਨ ਰਗ ਰਗ ਕੁਲ ਮੌਰਾ, ਮਰਦਾਨੇ ਰਾਗਵਾਂ ਦੇ ਕੁਲ ਦੇ ਜਿਹੜੇ ਸ਼੍ਰੋਮਣੀ ਰਾਮ ਜੀ ਉਹਨਾਂ ਦੀ ਹੋਸ਼ ਬੋਸ਼ ਭੁੱਲ ਗਈ ਸੀ। ਬਨ ਮਹਿ ਰਹਿਤ ਕੁਪਿਸ਼ ਹਨੁਮਾਨ, ਇਸੇ ਜੰਗਲ ਵਿੱਚ ਹੀ ਕਹਿੰਦੇ ਸੁਗਰੀਵ ਰਹਿੰਦਾ ਸੀ ਇਹਦਾ ਜਿਹੜਾ ਜਰਨੈਲ ਕਮਾਂਡਰ ਹਨੁਮਾਨ ਰਹਿੰਦਾ ਸੀ। ਕੀਨ ਸਖਾਪਨ ਦੁਆ ਦੁਖ ਬਨ, ਕਿਉਂਕਿ ਜਿਹੜਾ ਸੁਗਰੀਵ ਆ ਉਹਦੀ ਘਰ ਵਾਲੀ ਬਾਲੀ ਨੇ ਖੋਹ ਲਈ ਸੀ ਤੇ ਉਹ ਕੱਢ ਦਿੱਤਾ, ਇਸ ਕਰਕੇ ਦੋਹਾਂ ਨਾਲ ਮਿੱਤਰਤਾ ਕਰ ਲਈ ਰਾਮ ਜੀ ਨੇ। ਭਰਾਤ ਸੋ ਗਰੀਬ ਹੈ ਕੋ ਬਲ ਬਾਲੀ, ਹਾਂ ਜਿਹੜਾ ਕਹਿੰਦੇ ਆ ਬਾਲੀ ਹੈ ਉਹ ਸੁਗਰੀਵ ਦਾ ਵੱਡਾ ਭਰਾ ਬੜਾ ਬਲੀ ਸੀ। ਰਾਜ ਨਾਰ ਲੇ ਕਖਲੇ ਕੀਨ ਕੁਚਾਲੀ, ਨਾਲੇ ਤਾਂ ਰਾਜ ਭਾਗ ਲੈ ਲਿਆ ਨਾਲੇ ਸੁਗਰੀਵ ਦੀ ਘਰਵਾਲੀ ਸੰਭਾਲ ਲਈ, ਉਹ ਖੋਟੀ ਰੀਤੀ ਕੀਤੀ ਸੀ ਬਾਲੀ ਨੇ। ਇੱਕ ਸਾਰ ਸੋ ਰਗ ਵਰ ਤੇ ਹਿਮਾਰਾ, ਮਰਦਾਨੇ ਉਸ ਵੇਲੇ ਇੱਕ ਤੀਰ ਦੇ ਨਾਲ ਬਾਲੀ ਨੂੰ ਰਾਮ ਜੀ ਨੇ ਮਾਰ ਮੁਕਾਇਆ। ਤੇਹ ਕੋ ਕਾਜ ਪ੍ਰਥਮ ਕੀਏ ਸਾਰਾ, ਇਸ ਤਰ੍ਹਾਂ ਜਿਹੜਾ ਸੁਗਰੀਵ ਸੀ ਉਹਦਾ ਕਹਿੰਦੇ ਕੰਮ ਪੂਰਾ ਕੀਤਾ, ਬਾਲੀ ਨੂੰ ਮਾਰ ਕੇ ਸੁਗਰੀਵ ਨੂੰ ਰਾਜ ਭਾਗ ਦਵਾਇਆ ਤੇ ਉਹਦੀ ਇਸਤਰੀ ਵਾਪਸ ਦਵਾਈ। ਬਹਰੋ ਕਟਕ ਕੁਪਿਨ ਕੋ ਜੇਤਾ, ਉਸ ਤੋਂ ਬਾਅਦ ਕਹਿੰਦੇ ਸੁਗਰੀਵ ਦਾ ਜਿੰਨਾ ਕਹਿੰਦੇ ਬਾਂਦਰਾਂ ਦਾ ਦਲ ਸੀ, ਸੀਤਾ ਖੋਜਣ ਭੇਜਿਓ ਤੇਤਾ, ਸੁਗਰੀਵ ਨੇ ਕਹਿੰਦੇ ਸੀਤਾ ਨੂੰ ਲੱਭਣ ਵਾਸਤੇ ਸਾਰੇ ਪਾਸੇ ਭੇਜਿਆ ਦਲ। ਹਨੂਮਾਨ ਲੰਕਾ ਕੇ ਮਾਹੀ, ਉਸ ਵੇਲੇ ਜਿਹੜਾ ਕਹਿੰਦੇ ਸੁਗਰੀਵ ਦਾ ਜ਼ਰੂਰ ਹਨੂਮਾਨ ਸੀ ਉਹਨੂੰ ਲੰਕਾ ਵਿੱਚ ਭੇਜਿਆ। ਜਾਏ ਬਿਲੋਕੀ ਬੈਸੀ ਤਾਹੀ, ਓਏ ਮਰਦਾਨੇ ਹਨੂਮਾਨ ਨੇ ਜਾ ਕੇ ਲੰਕਾ ਫਿਰ ਵੇਖੀ। ਲੰਕਾ ਫੂਕ ਦੈਤ ਬਹੁਕਾਈ, ਵੱਡਾ ਪ੍ਰਸੰਗ ਹੈ, ਮਰਦਾਨੇ ਲੰਕਾ ਨੂੰ ਹਨੂਮਾਨ ਨੇ ਫੂਕ ਦਿੱਤਾ ਤੇ ਸੀਤਾ ਨੂੰ ਤੱਕਿਆ। ਸੁਧ ਸੀਤਾ ਕੀ ਆਨ ਸੁਣਾਈ, ਇਸ ਤਰ੍ਹਾਂ ਸੀਤਾ ਦੀ ਆ ਕੇ ਖਬਰ ਸੁਣਾਈ ਰਾਮ ਜੀ ਨੂੰ ਵੀ ਉਹ ਡੰਡਕ ਵਨ ਵਿੱਚ ਰਹਿ ਰਹੀ ਹੈ। ਲੇ ਕਪ ਕਪਟ ਕਟਕ ਚੜੇ ਰਗ ਰਾਈ, ਉਸ ਵੇਲੇ ਰਾਮ ਜੀ ਕਹਿੰਦੇ ਬਾਂਦਰਾਂ ਦਾ ਦਲ ਨਾਲ ਸੁਗਰੀਵ ਨੂੰ ਲੈ ਕੇ ਚੜ ਪਏ। ਆਏ ਸੇਤ ਬੰਧਿਓ ਇਹ ਥਾਈ, ਮਰਦਾਨੇ ਇਸ ਸਥਾਨ ਤੇ ਆ ਕੇ ਰਾਮ ਜੀ ਨੇ ਪਹਿਲਾਂ ਸਮੁੰਦਰ ਉੱਪਰ ਪੁਲ ਬੰਨਿਆ ਸੀ। ਪਾਰ ਉਤਰ ਗਾ ਅੰਗਦ ਮਾਨੀ, ਜਿਹੜਾ ਅੰਗਦ ਸੀ ਸੀ ਨਾ ਬੜਾ ਕਹਿੰਦੇ ਮਾਨ ਮਾਨੀ ਸੀ ਗੁਮਾਨੀ ਸੀ ਉਹ ਤਾਂ ਸਮੁੰਦਰ ਤੋਂ ਛਾਲ ਮਾਰ ਕੇ ਭਰ ਲੰਘਿਆ ਸੀ ਰਾਮ ਰਾਵਣ ਕੋਲ ਚਲਿਆ ਗਿਆ ਸੀਤਾ ਦੇਨ ਕਹੀ ਨਹਿ ਮਾਨੀ ਹਾਂ ਅੰਗਦ ਨੇ ਕਿਹਾ ਸੀ ਉਹ ਰਾਵਣ ਸੀਤਾ ਵਾਪਸ ਕਰ ਦੇ ਨਹੀਂ ਤਾਂ ਬੁਰੀ ਹੋਊਗੀ ਉਹ ਕਹਿੰਦਾ ਇਹ ਤੂੰ ਕੌਣ ਹੈ ਰਾਮ ਜੀ ਮੇਰੇ ਅੱਗੇ ਕੀ ਹੈ ਮੇਰੇ ਮੇਰਾ ਭਰਾ ਕੁੰਭ ਕਰਨਾ ਮੇਰਾ ਦੂਜਾ ਬੇਗ ਨਾਲ ਪੁੱਤਰ ਬੜਾ ਬਲੀ ਹੈ ਇਹਨਾਂ ਦੇ ਹੁੰਦਿਆਂ ਆ ਮੈਂ ਬੜਾ ਬਲੀ ਹੈ ਕਿਵੇਂ ਹੋ ਸਕਦਾ ਹੈ ਫਿਰ ਅੰਗਦ ਜੀ ਨੇ ਕਿਹਾ ਜਿਹੜਾ ਤੇਰਾ ਬਲੀ ਹੈਗਾ ਮੇਰੀ ਲੱਤ ਜੀ ਚੱਕ ਕੇ ਪਹਿਲਾਂ ਹਿਲਾ ਕੇ ਦਿਖਾਵੇ ਫਿਰ ਮੈਂ ਸਮਝਾਂਗਾ ਉਹ ਸਭਾ ਵਿੱਚ ਜਦੋਂ ਲੱਤ ਜੀ ਖੜੀ ਕਰ ਦਿੱਤੀ ਉਹ ਅਣਮਾ ਗਰਮਾ ਗਰਮਾ ਸਿੱਧੀ ਦੇ ਨਾਲ ਫਿਰ ਇਹਨੂੰ ਲੱਤ ਨੂੰ ਬੜਾ ਉਹਦਾ ਬੋਝ ਵਧਾ ਤਾ ਕਿਸੇ ਤੋਂ ਲੱਤ ਹਿੱਲ ਨਾ ਸਕੀ ਅਖੀਰ ਰਾਮ ਰੌਣ ਜਿਹੜਾ ਉੱਠ ਕੇ ਤਖ਼ਤ ਤੋਂ ਕਹਿੰਦਾ ਉਹ ਇਹ ਲੱਤ ਕੀ ਹੈ ਕਿ ਪਹਾੜ ਹੈ ਇਹ ਚੁੱਕੀ ਨਹੀਂ ਜਾਂਦੀ ਜਦੋਂ ਆਪ ਜਾ ਆਇਆ ਤਾਂ ਫਿਰ ਅੰਗਦ ਨੇ ਕਿਹਾ ਉਹ ਕਿਉਂ ਮੇਰੇ ਚਰਨੀ ਪੈਂਦਾ ਤੂੰ ਰਾਮ ਦੇ ਚਰਨੀ ਪੈ ਜਾ ਸੀਤਾ ਦੇ ਕੇ ਬਸ਼ਰਮ ਜਿਹਾ ਕਰ ਦਿੱਤਾ ਸੀ ਇਸ ਤਰ੍ਹਾਂ ਕਹਿੰਦੇ ਅੰਗਦ ਨੂੰ ਭੇਜਿਆ ਸੀ ਫਿਰ ਹਨੂੰਮਾਨ ਆਇਆ ਸੀ ਉਹ ਸੀਤਾ ਇਸ ਤਰ੍ਹਾਂ ਲੰਕਾ ਸਾੜ ਆਇਆ ਸੀ ਰਚਿਓ ਬਹੁਰ ਸੰਗਰਾਮ ਮਹਾਨਾ ਅਖੀਰੇ ਵੇ ਰਾਮ ਜੀ ਤੇ ਰਾਵਣ ਨੇ ਆਪੋ ਵਿੱਚ ਹੀ ਬੜਾ ਭਾਰੀ ਜੰਗ ਸ਼ੁਰੂ ਕਰ ਲਿਆ ਸੀ ਦੋਹ ਦਿਸ਼ ਮਾਰੂ ਬਜੇ ਉਹ ਨਿਸ਼ਾਨਾ ਮਰਦਾਨੇ ਦੋਹਾਂ ਤਰਫਾਂ ਤੋਂ ਮਾਰੂ ਰਾਗ ਵਿੱਚ ਧੌਂਸੇ ਨਗਾਰੇ ਬੱਜ ਪਏ ਕਰਕ ਕੁੰਭ ਕਾਨ ਕੋ ਪ੍ਰਥਮਾ ਮਾਰਾ ਸਭ ਤੋਂ ਪਹਿਲਾਂ ਜਿਹੜਾ ਕਹਿੰਦੇ ਰਾਮ ਦਾ ਕੁੰਭ ਕਰਨ ਭਰਾ ਸੀ ਉਹਨੂੰ ਰਾਮ ਜੀ ਨੇ ਮਾਰ ਮੁਕਾਇਆ ਮੇਘਨਾਦ ਕੋ ਬਹੁਰ ਸੰਘਾਰਾ ਉਹਦਾ ਜਿਹੜਾ ਪੁੱਤਰ ਮੇਘਨਾਥ ਸੀ ਬੱਦਲ ਵਾਂਗੂ ਗੱਜਦਾ ਸੀ ਉਹਨੂੰ ਮਾਰ ਮੁਕਾਇਆ ਰਾਵਣ ਮਾਰ ਲਈ ਪੁਨ ਸੀਤਾ ਅਖੀਰੀ ਰਾਮ ਨੂੰ ਰਗਵਾਂ ਤੀਰ ਮਾਰ ਕੇ ਸੀਤਾ ਲੈ ਲਈ ਸੀ ਗਮਨੇ ਪੁਨ ਗਮਨੇ ਨਿਜਪੁਰ ਮਾਹੇ ਪੁਨੀਤਾ ਇਸ ਤਰ੍ਹਾਂ ਵੀ ਰਾਮ ਜੀ ਫਿਰ ਜਿਹੜਾ ਆਪਣਾ ਅਯੁੱਧਿਆ ਨਗਰ ਉਹਨੂੰ ਚਲੇ ਗਏ ਸੀ ਬੈਠ ਸਿੰਘਾਸਨ ਰਾਜ ਕਮਾਇਓ ਉਹਵੇਂ ਰਾਮ ਜੀ ਨੇ ਅਯੁੱਧਿਆ ਵਿੱਚ ਪੋ ਕੇ ਰਾਜ ਤਖ਼ਤ ਉੱਪਰ ਬੈਠ ਕੇ ਰਾਜ ਕਮਾਇਆ ਦਸ ਸਹੰਸਰ ਬਰਖਨ ਬਹੁ ਗਾਇਓ ਬਹੁਤੇ ਕਵੀਆਂ ਵਿਦਵਾਨਾਂ ਨੇ ਕਿਹਾ ਵੀ 10,000 ਵਰਾ ਰਾਮ ਜੀ ਨੇ ਰਾਜ ਕੀਤਾ ਸੀ ਬਹੁਰ ਆਪ ਬੈਕੁੰਠ ਪਧਾਰੇ ਫਿਰ ਵੀ ਸਰਜੋ ਨਦੀ ਵੀ ਛਾਲ ਮਾਰ ਕੇ ਸੀਤਾ ਦੇ ਵਿਛੋੜੇ ਵਿੱਚ ਰਾਮ ਜੀ ਆਪ ਵਿਕੁੰਠ ਨੂੰ ਚਲੇ ਗਏ ਇਸ ਪ੍ਰਕਾਰ ਇਹ ਕਥਾ ਉਦਾਰੇ ਮਰਦਾਨੇ ਇਸ ਤਰ੍ਹਾਂ ਰਾਮ ਜੀ ਦੀ ਕਥਾ ਤਾਂ ਬਹੁਤ ਬੜੀ ਤਕੜੀ ਹੈ ਮਰਦਾਨੇ ਸੁਣ ਸੂਛਮ ਵਰਨੀ ਇਹ ਮਰਦਾਨੇ ਸੁਣ ਲੈ ਮੈਂ ਥੋੜੀ ਜਿਹੀ ਕਰਕੇ ਮੈਂ ਤੁਹਾਨੂੰ ਇਸ ਨੂੰ ਕਥਨ ਕਰ ਦਿੱਤਾ ਹੈ ਵਿਸਾਲ ਬਹੁ ਕਲਮਲ ਹਰਨੀ ਇਹ ਬੜੀ ਵੱਡੀ ਕਥਾ ਕਹਿੰਦੇ ਪਾਪਾਂ ਨੂੰ ਨਾਸ ਕਰਨ ਵਾਲੀ ਅਬ ਚੱਲ ਲੰਕ ਦਿਖਾਵੇ ਸੁੰਦਰ ਚੰਗਾ ਵੀ ਮਰਦਾਨੇ ਚੱਲ ਹਨ ਤੈਨੂੰ ਸੋਹਣੀ ਲੰਕਾ ਦਿਖਾਉਣੇ ਬਣੇ ਜਹਾਂ ਕੰਚਨ ਕੇ ਮੰਦਰ ਜਿਸ ਲੰਕਾ ਵਿੱਚ ਕਹਿੰਦੇ ਸੋਨੇ ਦੇ ਹੀ ਮਕਾਨ ਸੋਨੇ ਦੇ ਸੀਸ ਮਹੱਲ ਬਣੇ ਹੋਏ ਹੈ ਉਹ ਤੈਨੂੰ ਦਿਖਾ ਦਿੰਦੇ ਹਾਂ ਇਹ ਸੰਖੇਪ ਨਾਲ ਤੈਨੂੰ ਕਥਾ ਪੁੱਛਣ ਤੋਂ ਸੁਣਾ ਦਿੱਤੀ ਹੈ ਅਸਲ ਰੂਪ ਵਿੱਚ ਕਵੀ ਜੀ ਇਹ ਸਾਰੀ ਵਾਲਮੀਕਿ ਰਮਾਇਣ ਪੜ੍ਹੇ ਹੋਏ ਸੀ ਇਸਦਾ ਉਹਨਾਂ ਨੇ ਅਲੱਥਾ ਵੀ ਕੀਤਾ ਟੀਕਾ ਵੀ ਕੀਤਾ ਹੈ ਇਸ ਕਰਕੇ ਕਹਾਇਆ ਮਹਾਰਾਜ ਦੇ ਮੁੱਖ ਤੋਂ ਹੈ ਕਿਉਂਕਿ ਇਹ ਕਵੀ ਆਪ ਇਹ ਮਹਾਨ ਵਿਦਵਾਨ ਸੀ ਇੱਥੇ ਕਿਤੇ ਸ਼ਾਸਤਰਾਂ ਦੀ ਜਿਹੜੀ ਸੂਝ ਬੂਝ ਹੈ ਵਿੱਚੇ ਜਿਣਾ ਜਾਂਦਾ ਹੈ ਸੋ ਇਹ ਆਪਾਂ ਇਤਿਹਾਸ ਜਿਵੇਂ ਇਹਦੇ ਵਿੱਚ ਆਇਆ ਪੜ੍ਹਿਆ ਸੁਣਿਆ ਵਿਚਾਰਿਆ ਹੈ ਅੱਗੇ ਜਿਵੇਂ ਪ੍ਰਸੰਗ ਆਏਗਾ ਲੰਕਾ ਵਿੱਚ ਗਏ ਭੀਖਣ ਇਸੇ ਤਰ੍ਹਾਂ ਹਨੂੰਮਾਨ ਦੇ ਨਾਲ ਮੇਲ ਮਿਲਾਪ ਹੋਇਆ ਜਿਵੇਂ ਆਪ ਜੀ ਨੇ ਹਨੂੰਮਾਨ ਦਾ ਭਰਮ ਭੁਲੇਖਾ ਸੀ ਉਹਨੂੰ ਕੱਢਿਆ ਇਹ ਸਾਰਾ ਖੇਲ ਤਾਂ ਪਰਮੇਸ਼ੁਰ ਦੀ ਮਾਇਆ ਦਾ ਹੈ ਉਹਨੂੰ ਕੌਣ ਕੋਈ ਮਾਰਨ ਮਰਨ ਵਾਲਾ ਹੈ ਉਹ ਜਿਵੇਂ ਪ੍ਰਸੰਗ ਆਏਗਾ ਉਹ ਕੱਲ੍ਹ ਦੇ ਦਿਵਿਆਨ ਵਿੱਚ ਆਪਾਂ ਸਰਵਣ ਕਰਾਂਗੇ ਅੱਗੇ ਸਰਵਣ ਕਰਾਂਗੇ ਹੁਣ ਇੱਥੇ ਸਮਾਪਤੀ ਹੈ ਜੀ ਮਰਦਾਨੇ ਸੁਣ ਸੂਛਮ ਬਰਨੀ ਹੈ ਵਿਸਾਲ ਬਹੁ ਕਲਮਲ ਹਰਨੀ ਅਬ ਚੱਲ ਲੰਕ ਦਿਖਾਵੇ ਸੁੰਦਰ ਬਣੇ ਜਹਾਂ ਕੰਚਨ ਕੇ ਮੰਦਿਰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਆਚਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਵਮੈ ਦੁਖ ਭੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਢੇਰ, ਹੇ ਗੋਬਿੰਦ ਹੇ ਗੁਣ ਨਿਧਾਨ, ਜਾਂ ਕੇ ਸਦਾ ਭਵੇ। ਹੇ ਅਪਰੰਪਰ ਹਰ ਹਰੇ, ਹੈ ਪੀ ਹੋ ਬਨਹਾਰ, ਹੇ ਸੰਤਾਂ ਕੈ ਸਦਾ ਸੰਗ, ਨਿਧਾਰਾਧਾਰ। ਹੇ ਠਾਕੁਰ ਹਾਂ ਦਾਸ ਰੋ, ਮੈਂ ਨਿਰਗੁਣ ਗੁਣ ਨਹੀਂ ਕੋਈ, ਨਾਨਕ ਦੀ ਜੈ ਨਾਮ ਦਾਨ, ਰਾਖੋ ਹੀ ਪਰੋਇ। ਆਏ ਪ੍ਰਭ ਸ਼ਰਨਾਂਗਤੀ, ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਿਹਾ ਜਿਹੈ, ਚੜੇ ਸੁਤਰੇ ਪਾਰ, ਜੋ ਸਰਦਾ ਕਰ ਸੇ ਬੰਦੇ, ਗੁਰੂ ਪਾਰ ਉਤਾਰਨ ਹਾਰ। ਜੋ ਸਰਦਾ ਕਰ ਸੇ ਬੰਦੇ, ਗੁਰੂ ਪਾਰ ਉਤਾਰਨ ਹਾਰ। ਤੂੰ ਠਾਕੁਰ ਤੁਮ ਪੈ ਅਰਦਾਸ, ਜਿਉ ਪਿੰਡ ਸਭ ਤੇਰੀ ਰਾਸ, ਬਾਤ ਪਿਤਾ ਹਮ ਬਾਰਕ ਤੇ ਤੋਰੀ ਕੇ।